ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਚੌਪਈ ਉੱਚੇ ਸੁਰ ਸੋਂ ਸ਼ਬਦ ਵਸਾਇਓ ਰਾਮ ਕਲੀ ਸੋ ਰਾਗ ਮਹਿਗਾਇਓ ਸੁਨ ਸੁਨ ਕਰ ਬਹੁ ਮਾਨਵ ਆਏ ਪ੍ਰੀਤ ਧਾਰ ਬੈਸੇ ਤਿਹ ਥਾਏ ਉੱਚੇ ਸੁਰ ਸੋਂ ਸ਼ਬਦ ਵਸਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਮਹਾਨੀ ਸੁੰਦਰ ਦੀ ਬਾਨ ਸਜ ਰਿਹਾ ਹੈ ਚਬਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਪ੍ਰਕਾਸ਼ ਸੇਵਾ ਤੋਂ ਉਪਰੰਤ ਕੁਝ ਸਮਾਂ ਗੁਰਬਾਣੀ ਦਾ ਪਾਠ ਅਤੇ ਕੀਰਤਨ ਹੋਇਆ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਮਹਾਨ ਪਵਿੱਤਰ ਇਤਿਹਾਸ ਕਾਫੀ ਸਮੇਂ ਤੋਂ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ ਇਸ ਨੂੰ ਆਪਾਂ ਕੀਰਤਨ ਤੋਂ ਬਾਅਦ ਕੁਝ ਸਮਾਂ ਸਰਵਣ ਕਰਦੇ ਹਾਂ ਅਤੇ ਮਹਾਨ ਲਾਹਾ ਹਾਸਲ ਕਰਦੇ ਹਾਂ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਰਿਦੁਆਰ ਗਏ ਜਿੱਥੇ ਕੁੰਭ ਦਾ ਮੇਲਾ ਲੱਗਿਆ ਹੋਇਆ ਮਹਾਨ ਇਕੱਠ ਹੋਇਆ ਹੋਇਆ ਸੀ ਅਤੇ ਉਹ ਜਿਹੜੇ ਕੋਈ ਭਰਮ ਵਿੱਚ ਪਏ ਹੋਏ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ ਉਹਨਾਂ ਦਾ ਭੁਲੇਖਾ ਕੱਢਣ ਵਾਸਤੇ ਗੁਰੂ ਮਹਾਰਾਜ ਜੀ ਨੇ ਸ਼ਿਵ ਦੀ ਤਰਫ ਪਾਣੀ ਛੱਟਣਾ ਸ਼ੁਰੂ ਕਰ ਦਿੱਤਾ ਸੀ ਪੁੱਛਣ ਤੋਂ ਕਿਹਾ ਸੀ ਵੀ ਇਉਂ ਕਿਉਂ ਕਰ ਰਹੇ ਹੋ ਤੁਸੀਂ ਗੁਰੂ ਮਹਾਰਾਜ ਨੇ ਅੱਗੋਂ ਸਵਾਲ ਕਰ ਦਿੱਤਾ ਵੀ ਤੁਸੀਂ ਫਿਰ ਇੱਧਰ ਨੂੰ ਕਿਉਂ ਪਾਣੀ ਛੱਟ ਰਹੇ ਹੋ ਕਹਿਣ ਲੱਗੇ ਜੀ ਅਸੀਂ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਹਾਂ ਇਹ ਲਿਜਾ ਕੇ ਸਾਡੇ ਜਿੱਥੇ ਪਿੱਤਰ ਲੋਕ ਬਜ਼ੁਰਗ ਰਹਿੰਦੇ ਉਹਨਾਂ ਨੂੰ ਇਹ ਪਾਣੀ ਪਹੁੰਚਾਉਂਦਾ ਹੈ ਇਹ ਅੱਜ ਨਹੀਂ, ਅਸੀਂ ਰੋਜ਼ ਹੀ ਇਸ਼ਨਾਨ ਤੋਂ ਬਾਅਦ ਐਸਾ ਕਰਦੇ ਹਾਂ। ਗੁਰੂ ਮਹਾਰਾਜ ਕਹਿੰਦੇ ਵੀ ਅਸੀਂ ਵੀ ਆਪਣੇ ਨਗਰ ਵਿਖੇ ਉੱਚੇ ਥਾਂ ਖੇਤ ਬੀਜੇ ਆਏ ਹਾਂ, ਰੋਜ਼ ਹੀ ਪਾਣੀ ਦੀ ਲੋੜ ਪੈਂਦੀ ਹੈ, ਅਸੀਂ ਵੀ ਤੁਹਾਡੇ ਵਾਂਗ ਵੀ ਰੋਜ਼ ਹੀ ਇਸ਼ਨਾਨ ਤੋਂ ਬਾਅਦ ਵੀ ਆ ਪਾਣੀ ਦੇ ਦਿੰਦੇ, ਆਪਣੇ ਖੇਤ ਨੂੰ ਰਮਾ ਦਿੰਦੇ ਹਾਂ। ਹਰਾਂ ਨੂੰ ਕਹਿਣ ਲੱਗੇ ਵੀ ਇਹ ਤਾਂ ਤੁਸੀਂ ਬੇਸਮਝਾਂ ਵਾਲਾ ਕੰਮ ਕਰਦੇ ਹੈ, ਪਾਣੀ ਤਾਂ ਇੱਥੇ ਡਿੱਗੀ ਜਾ ਰਿਹਾ, ਉੱਥੇ ਕਿਵੇਂ ਜਾਊ ਖੇਤੇ ਵਿੱਚ, ਇਹ ਤਾਂ ਤੁਹਾਡੀ ਨਿਸ਼ਫਲ ਕਿਰਿਆ ਹੈ। ਗੁਰੂ ਮਹਾਰਾਜ ਕਹਿਣ ਲੱਗੇ ਵੀ ਤੁਹਾਡੇ ਤਾਂ ਜਿਹੜੇ ਪਿੱਤਰ ਹੈ ਉਹ ਹਜ਼ਾਰਾਂ ਕੋਹ ਤੋਂ ਉੱਪਰ ਹੈ, ਸਾਡਾ ਤਾਂ ਧਰਤੀ ਦੇ ਖੇਤ ਹੈ, ਜੇ ਤੁਹਾਡਾ ਪਾਣੀ ਉੱਥੇ ਜਾ ਸਕਦਾ ਸਾਡੇ ਇੱਥੇ ਪਾਣੀ ਚੱਟਿਆ ਸਾਡੇ ਇੱਥੇ ਖੇਤ ਨਹੀਂ ਪਹੁੰਚ ਸਕਦਾ ਹੈ, ਜੇ ਤੁਹਾਡਾ ਸਾਡਾ ਨਹੀਂ ਜਾਂਦਾ ਫਿਰ ਜਾਂਦਾ ਤਾਂ ਤੁਹਾਡਾ ਵੀ ਨਹੀਂ ਉੱਥੇ ਪਾਣੀ, ਸਾਰੇ ਚੁੱਪ ਜੇ ਕਰ ਗਏ। ਜਿਹੜੇ ਸਿਆਣੇ ਸੀ ਗੁਰੂ ਮਹਾਰਾਜ ਦੀ ਚਰਨ ਸ਼ਰਨ ਆ ਪਏ, ਸਾਰਿਆਂ ਨੂੰ ਗੁਰੂ ਮਹਾਰਾਜ ਨੇ ਨਾਮ ਜਪਣ ਦਾ ਉਪਦੇਸ਼ ਦਿੱਤਾ, ਡੰਪ ਖੰਡ ਤੋਂ ਉੱਪਰ ਰਹਿਣ ਦੀ ਹਦਾਇਤ ਕੀਤੀ ਵੀ ਇਹ ਨਹੀਂ ਕਰਨਾ ਹੈ। ਇਸ ਤਰ੍ਹਾਂ ਫਿਰ ਜਿਸ ਨਦੀ 'ਤੇ ਬੈਠ ਕੇ ਗੰਗਾ ਨਾਮ ਦੀ ਲੜਕੀ ਨੇ ਬੰਦਗੀ ਕਮਾਈ ਕੀਤੀ ਹੈ, ਜਿਸਦੇ ਕਰਕੇ ਕਦੀ ਨਦੀ ਦਾ ਨਾਮ ਹੀ ਗੰਗਾ ਹੋ ਗਿਆ, ਉਹ ਰਮਨਾਸ਼ੀ ਹੋਈ, ਉਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਇਸ ਸੋਨੇ ਦਾ ਸਾਲ ਵਿੱਚ ਹੀਰੇ ਮੋਤੀ ਰੱਖ ਕੇ ਮਹਾਰਾਜ ਅੱਗੇ ਭੇਟਾ ਵਜੋਂ ਲਿਆ ਕੇ ਮੱਥਾ ਟੇਕ ਦਿੱਤਾ ਹੈ ਅਤੇ ਨਾਲ ਬੇਨਤੀ ਕੀਤੀ ਕਿ ਮਹਾਰਾਜ ਕਲਯੁਗ ਦੇ ਮਹਾਨ ਵੱਡੇ ਵੱਡੇ ਪਾਪੀ ਲੋਕ ਇਹ ਨਦੀ ਵਿੱਚ ਨਹਾ ਕੇ ਆਪਣੇ ਪਾਪ ਛੱਡ ਜਾਂਦੇ ਹੈ, ਜਿਸ ਕਰਕੇ ਅਸਹਿ ਭਾਰ ਹੈ, ਅਤੇ ਆਪ ਕਿਰਪਾ ਕਰੋ ਮਹਾਰਾਜ ਬੋਝ ਨਿਵਾਰੋ। ਮਹਾਰਾਜ ਕਹਿੰਦੇ ਵੀ ਜਿਹੜੇ ਪਰਮੇਸ਼ਰ ਦੇ ਪਿਆਰੇ ਹੈ ਅੱਠੇ ਪੈਰ ਉਹਦੇ ਵਿੱਚ ਨਾਮ ਬਾਣੀ ਨਾਲ ਜੁੜੇ ਰਹਿੰਦੇ ਆ, ਤੂੰ ਉਹਨਾਂ ਦਾ ਧਿਆਨ ਧਰਿਆ ਕਰ, ਉਹ ਜਦੋਂ ਆਉਣਗੇ ਤੇਰੀ ਨਦੀ ਵਿੱਚ ਪੈਰ ਚਰਨ ਪਾ ਦੇਣਗੇ, ਉਹਨਾਂ ਦੇ ਨਾਲ ਇਹਦੀ ਮਲੀਨਤਾ ਇਹਦੀ ਪਾਪ ਨਸ਼ਟ ਹੋ ਜਾਣਗੇ। ਇਹ ਸੁਣ ਕੇ ਫਿਰ ਗੁਰੂ ਮਹਾਰਾਜ ਦੇ ਚਰਨੀ ਇਹਨੇ ਛੋਹੇ ਨੇ ਅਤੇ ਕਲਾ ਵਰਤ ਗਈ, ਉਦੋਂ ਹੀ ਇਸ ਵਿੱਚ ਹੋ ਗਈ। ਫਿਰ ਇਸ ਤਰ੍ਹਾਂ ਇਸਨੇ ਬੇਨਤੀ ਕੀਤੀ ਕਿ ਮਹਾਰਾਜ ਆ ਮਾਇਆ ਕਬੂਲ ਕਰੋ। ਗੁਰੂ ਮਹਾਰਾਜ ਕਹਿੰਦੇ ਸਾਡੇ ਕਿਸੇ ਕੰਮ ਨਹੀਂ, ਆ ਕੁੰਭ ਲੱਗਿਆ ਇੱਥੇ, ਤੂੰ ਲੰਗਰ ਪਾਣੀ ਛਕਾ ਦੇ ਸਭ ਨੂੰ। ਫਿਰ ਇਸ ਤਰ੍ਹਾਂ ਹੀ ਇਸਨੇ ਕਿਹਾ ਕਿ ਮਹਾਰਾਜ ਤੁਸੀਂ ਵੀ ਉਹ ਭੰਡਾਰੇ ਵਿੱਚ ਜ਼ਰੂਰ ਸ਼ਾਮਿਲ ਹੋਣਾ। ਗੁਰੂ ਮਹਾਰਾਜ ਕਹਿੰਦੇ ਆ ਜਾਵਾਂਗੇ। ਜਦੋਂ ਤਿਆਰੀ ਹੋ ਗਈ ਹੈ, ਇਹ ਗਏ ਆਪ ਜੀ, ਜੋ ਬ੍ਰਾਹਮਣ ਕਹਿਣ ਲੱਗੇ ਮਹਾਰਾਜ ਸੁੱਚੇ ਚੌਂਕੇ ਉੱਤੇ ਬੈਠੋ, ਇੱਥੇ ਛਕੋ, ਕਾਲਾਂ ਕੱਢੀਆਂ ਹੋਈਆਂ, ਬਹੁਤ ਸਫਾਈ ਕੀਤੀ ਹੈ। ਮਹਾਰਾਜ ਕਹਿੰਦੇ ਜਮ੍ਹਾਂ ਹੀ ਪਟਿਆ ਗਿਆ ਤੁਹਾਡੇ ਆਉਣ ਕਰਕੇ। ਕਹਿਣ ਲੱਗੇ ਜੀ ਮਹਾਰਾਜ ਸਾਫ ਜਗ੍ਹਾ ਕਰਕੇ ਗੋਬਰ ਦਾ ਚੌਂਕਾ ਦਿੱਤਾ, ਫਿਰ ਇਰਦ ਗਿਰਦ ਕਾਰਾਂ ਕੱਢੀਆਂ, ਫਿਰ ਪਹਿਰੇਦਾਰ ਬਿਠਾਏ ਹੈ, ਰਸੋਈ ਵਾਲੇ ਨੇ ਪਵਿੱਤਰਤਾ ਕੀਤੀ ਹੈ, ਚੌਂਕਾ ਕਿਵੇਂ ਪਿਟਿਆ ਗਿਆ? ਮਹਾਰਾਜ ਕਹਿੰਦੇ ਤੁਹਾਡੇ ਨਾਲ ਨੀਚ ਆ ਗਏ। ਇਹ ਫਿਰ ਉਹ ਆਪ ਜੀ ਨੇ ਸ਼ਬਦ ਉਚਾਰਨ ਕਰਕੇ ਸਮਝਾਇਆ, ਵਕਵਦ ਡੂਮਣੀ ਗੁਦਾਇਆ ਕਸੈਨ, ਖੋਟੀ ਜਿਹੜੀ ਵੱਧ ਹੈ ਨਾ ਤੁਹਾਡੇ ਅੰਦਰ, ਇਹ ਨੀਚ ਹੈ, ਇਹ ਖੋਟੀ ਜਿਹੜੀ ਵੱਧ ਹੈ, ਇਹ ਡੂਮਣੀ ਮਰਾਸਣ ਹੈ, ਅਤੇ ਖੋਟੀ ਜਿਹੜੀ ਦਇਆ ਐਵੇਂ ਆ, ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਬੱਕਰਿਆਂ ਛਤਰਿਆਂ ਦੀਆਂ ਸੰਡਿਆਂ ਦੀਆਂ ਝੋਟਿਆਂ ਦੀਆਂ ਬਲੀਆਂ ਦਿੰਦੇ ਹਾਂ। ਕਹਿੰਦੇ ਇਹਨੂੰ ਜਿਹੜਾ ਮਾਰਤਾ ਸੌ ਸਲ ਹੁਣ ਸੁਰਗ ਜਾ ਕੇ ਸੁੱਖ ਭੋਗੂਗਾ। ਇਹ ਜਿਹੜੀ ਖੋਟੀ ਦੇ ਆ, ਜੇ ਕਿਸੇ ਜੀਂਦੇ ਨੂੰ ਜੰਮੋ ਨੂੰ ਲੀ ਮਾਰਨਾ, ਅਤੇ ਫਿਰ ਕਹਿਣਾ ਇਹਨੂੰ ਅਸੀਂ ਕਲਿਆਣ ਕਰਤੀ, ਇਹਨੂੰ ਸੁਰਗਾਂ 'ਚ ਪਹੁੰਚਾ ਦਿੱਤਾ। ਇਹ ਕਹਿੰਦੇ ਕਸੈਨ, ਕਸਾਈ ਦੇ ਘਰ ਵਾਲੀ ਕਸੈਨ, ਰਾਏ ਨਿੰਦਿਆ ਜਿਹੜੀ ਦੂਜਿਆਂ ਦੀ ਐਵੇਂ ਨਿੰਦਿਆ ਬਦਨਾਮੀ ਕਰੀ ਜਾਣੀ ਹੈ ਤੁਹਾਡੇ ਹਿਰਦੇ ਅੰਦਰ ਕਹਿੰਦੇ ਮਜਬਣ ਬੈਠੀ ਹੈ ਯਵਨ ਕਰੋੜ ਚੰਡਾਲ ਬਸ ਜਿਹੜਾ ਕਰੋਧ ਹੈ ਇਹ ਚੰਡਾਲ ਬੈਠਾ ਹੈ ਇਹ ਭੰਗੀ ਬੈਠਾ ਹੈ ਇਹ ਤਾਰਕ ਸ਼ਬਦ ਉਚਾਰਨ ਕਰਕੇ ਵੀ ਸਮਝਾਇਆ ਵੀ ਜੇ ਨੀਚ ਤੁਹਾਡੇ ਅੰਦਰ ਬੈਠੇ ਹੈ ਤੇ ਫਿਰ ਬਾਹਰਲਾ ਚੌਂਕਾ ਵੀ ਰਿਦਾਰੂ ਚੌਂਕਾ ਵੀ ਸਾਫ ਨਹੀਂ ਹੋ ਸਕਦਾ ਇਹਨਾਂ ਨੂੰ ਕੱਢੋ ਨੀਚਾਂ ਨੂੰ ਫਿਰ ਰਿਦਾ ਵੀ ਮਨ ਵੀ ਸਾਫ ਬਾਹਰਲਾ ਵੀ ਜੇ ਚੌਂਕਾ ਤੁਸੀਂ ਕਰੋਗੇ ਫਿਰ ਸਫਾਈ ਹੈ ਇਸ ਤਰ੍ਹਾਂ ਇਹਨਾਂ ਨੂੰ ਬਖਸ਼ਿਸ਼ ਕੀਤੀ ਅਤੇ ਫਿਰ ਉਹ ਭੰਡਾਰੇ ਵੀ ਸ਼ਾਮਿਲ ਹੋ ਕੇ ਆਪ ਜੀ ਨੇ ਨਿਮਰਤਾ ਗਰੀਬੀ ਦਿਖਾਉਂਦਿਆਂ ਸਾਰਿਆਂ ਦੇ ਚਰਨ ਧੋਤੇ ਸਭ ਨੂੰ ਜੀਆਂ ਆਖਿਆ ਵੀ ਜਿਹੜਾ ਕੋਈ ਜਿੰਨਾ ਮਹਾਨ ਉਨਾ ਹੀ ਨਿਮਰਤਾ ਵਿੱਚ ਹੁੰਦਾ ਹੈ ਨਿਮੈ ਸੋ ਗੌਰਾ ਹੋਏ ਜਿਵੇਂ ਵੀ ਤੱਕੜੀ ਦਾ ਜਿਹੜਾ ਪਾਲੜਾ ਭਾਰਾ ਹੁੰਦਾ ਉਹ ਨਿਮਦਾ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਵੀ ਇਹਦੇ ਵਿੱਚ ਜ਼ਿਆਦਾ ਭਜਨ ਹੈ ਜਿਹੜਾ ਤਾਹਨੂੰ ਹੋ ਜਾਏ ਉਹ ਜਿਹੜਾ ਬਹੁਤਾ ਅੱਕੜਾ ਜਾਂ ਅੱਕੜੇ ਜੇ ਉਹ ਹਲਕਾ ਹੋਸ਼ਿਆ ਹੁੰਦਾ ਜਿਹੜਾ ਨਿਮ ਜਾਂਦਾ ਨਿਮਰਤਾ ਵਿੱਚ ਆਉਂਦਾ ਉਹਨੂੰ ਅਸੀਂ ਕਹਿੰਦੇ ਭਾਰੀ ਮਹਾਨ ਹੈ ਸੋ ਇਸ ਤਰ੍ਹਾਂ ਆਪ ਜੀ ਨੇ ਉਹ ਨਿਮਰਤਾ ਦਿਖਾਉਂਦਾ ਆਪਣਾ ਮਹਾਨ ਭਾਰੀਪਣਾ ਉਹ ਜਣਾ ਦਿੱਤਾ ਇਸ ਤਰ੍ਹਾਂ ਉਹ ਭੰਡਾਰਾ ਪੂਰਾ ਕਰਕੇ ਉਹ ਅਲੋਪ ਹੋ ਗਈ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕ ਕੇ ਫਿਰ ਆਪ ਜੀ ਇੱਥੋਂ ਚੱਲ ਕੇ ਬਿਰਜ ਭੂਮੀ ਮਥੁਰਾ ਵਿੱਚ ਆ ਪਹੁੰਚੇ ਸੀ ਇੱਥੇ ਇੱਕ ਵੱਡਾ ਸਾਰਾ ਜਮੁਨਾ ਨਦੀ ਦੇ ਕਿਨਾਰੇ 'ਤੇ ਪਹਾੜ ਪਿਆ ਸੀ ਮਰਦਾਨੇ ਨੇ ਪੁੱਛ ਲਿਆ ਕਿ ਇਹਦੇ ਮਹਾਰਾਜ ਇਹ ਪਿਆ ਹੋਰ ਤੱਕ ਨੇੜੇ ਤੇੜੇ ਨਹੀਂ ਦਿੰਦਾ ਹੈ ਔਰ ਫਿਰ ਤ੍ਰੇਤੇ ਯੁੱਗ ਦੀ ਜਿਹੜੀ ਉਹ ਕਥਾ ਹੈ ਉਹ ਮਹਾਰਾਜ ਨੇ ਮਰਦਾਨੇ ਨੂੰ ਸੁਣਾ ਦਿੱਤੀ ਵੀ ਜਦੋਂ ਸਮੁੰਦਰ ਉੱਪਰੀ ਪੁਲ ਬਣ ਰਹੇ ਸੀ ਪੂਰਾ ਹੋ ਗਿਆ ਸੀ ਫਿਰ ਸਭ ਨੂੰ ਆਗਿਆ ਕੀਤੀ ਵੀ ਜਿੱਥੇ ਜਿੱਥੇ ਕੋਈ ਪਹਾੜ ਚੁੱਕੀ ਆ ਰਿਹਾ ਉੱਥੇ ਉੱਥੇ ਰੱਖ ਕੇ ਅਤੇ ਇਸ ਤਰ੍ਹਾਂ ਖਾਲੀ ਹੱਥੀਂ ਵਾਪਸ ਪਰਤਾ ਹੈ ਵੀ ਮਹਾਨ ਹੈ ਜਿਹੜਾ ਹਨੂੰਮਾਨ ਬਲੀ ਇਹ ਪਰਬਤ ਚੁੱਕੀ ਆਉਂਦਾ ਸੀ ਇੱਥੇ ਆਇਆ ਜਦੋਂ ਉਹਨੇ ਸੁਣਿਆ ਵੀ ਰਾਮ ਜੀ ਕਹਿ ਰਹੇ ਹੈ ਅਤੇ ਇੱਥੇ ਰੱਖ ਕੇ ਉਹ ਬੈਠ ਗਿਆ ਸੀ ਕਿਉਂਕਿ ਇਹਦੇ ਨਾਲ ਇਕਰਾਰ ਸੀ ਵੀ ਤੈਨੂੰ ਰਾਮ ਜੀ ਦੇ ਚਰਨਾਂ ਦੇ ਹੇਠਾਂ ਜਾ ਕੇ ਟਿਕਾਵਾਂਗਾ ਫਿਰ ਉਹਦੇ ਨਾਲ ਵੀ ਮਰਦਾਨੇ ਰਾਮ ਜੀ ਨੇ ਇਕਰਾਰ ਕਰ ਲਿਆ ਸੀ ਉਹਨੂੰ ਇਹ ਕਹੇ ਵੀ ਹੁਣ ਨਹੀਂ ਦੁਆਪਰ ਯੁੱਗ ਦੇ ਵਿੱਚ ਅਸੀਂ ਜਦੋਂ ਉਹ ਪ੍ਰਗਟ ਹੋਵਾਂਗੇ ਫਿਰ ਇੱਥੇ ਤੇਰੇ 'ਤੇ ਹੀ ਅਸੀਂ ਚਰਨ ਪਾਵਾਂਗੇ ਤੇਰੇ 'ਤੇ ਹੀ ਰਾਸ ਪਾਵਾਂਗੇ ਤੇਰੇ 'ਤੇ ਹੀ ਬਾਲ ਲੀਲਾ ਕਰਾਂਗੇ ਇੱਥੇ ਖੇਡਾਂ ਕ੍ਰੀੜਾ ਕਰਾਂਗੇ ਇਸ ਤਰ੍ਹਾਂ ਵੀ ਇਹ ਤ੍ਰੇਤੇ ਯੁੱਗ ਦਾ ਜਿਹੜਾ ਪਿਆ ਹੋਇਆ ਗੋਵਰਧਨ ਨਾਮੇ ਪਹਾੜ ਹੈ ਇੱਥੇ ਇਹਦੀ ਪਵਿੱਤਰਤਾ ਜਿਹੜੀ ਸਵੱਛਤਾ ਉੱਥੋਂ ਤਾਈ ਉਹ ਕ੍ਰਿਸ਼ਨ ਭਗਵਾਨ ਜੀ ਦੇ ਆਉਣੇ ਕਰਕੇ ਹੋਈ ਹੈ ਇਹ ਇਹਦਾ ਪਿਛੋਕੜ ਹੈ ਪਹਾੜ ਦਾ ਪਰਬਤ ਦਾ ਉਦੋਂ ਬਾਅਦ ਜਿਹੜੇ ਲੋਕ ਰਾਸ ਪਾ ਰਹੇ ਹੈ ਕੋਈ ਗਵਾਲਿਆਂ ਬਣਿਆ ਹੈ ਕੋਈ ਗੋਪੀਆਂ ਬਣਿਆ ਹੈ ਕੋਈ ਰਾਧਾ ਬਣਿਆ ਹੈ ਕੋਈ ਕ੍ਰਿਸ਼ਨ ਬਣਿਆ ਹੈ ਮਨ ਸਭ ਦੇ ਮਾੜੇ ਹੈ ਮਹਾਰਾਜ ਕਹਿੰਦੇ ਵੀ ਬਹੁਤ ਤਕੜਾ ਕਲਯੁੱਗ ਭਿਆਨਕ ਆ ਗਿਆ ਹੈ ਅਤੇ ਆਪ ਜੀ ਨੇ ਮੁੱਖੋਂ ਸ਼ਬਦ ਉਚਾਰਨ ਕੀਤੇ ਵੀ ਉਹੀ ਚੰਦਰਮਾ ਚੜ੍ਹਦਾ ਹੈ ਸਤਿਯੁਗ ਤ੍ਰੇਤੇ ਵਾਲਾ ਉਹੀ ਤਾਰੇ ਹਨ ਉਹੀ ਸੂਰਜ ਤਪਦਾ ਹੈ ਉਹੀ ਧਰਤੀ ਹੈ ਉਹੀ ਪੌਣ ਦੇ ਬੁੱਲੇ ਹੈ ਝੋਲੇ ਆ ਰਹੇ ਹੈ ਜਿਹੜਾ ਕਲਯੁੱਗ ਹੈ ਉਹ ਕਿੱਥੇ ਹੈ ਕਹਿੰਦੇ ਜੀ ਖੇਲੇ ਸਾਰਿਆਂ ਜੀਆਂ ਦੇ ਹਿਰਦੇ ਵਿੱਚ ਖੇਲ ਰਿਹਾ ਹੋਰ ਕੈਸਾ ਥਾਂ ਹੋਣਾ ਭਾਵ ਸਾਰਿਆਂ ਦੇ ਹਿਰਦੇ ਵਿੱਚ ਜਿਹੜੇ ਮੇਲੇ ਹੋ ਗਏ ਨਾ ਠੱਗੀਆਂ ਬੱਗੀਆਂ ਬੇਈਮਾਨੀਆਂ ਝੂਠ ਤੂਫਾਨ ਬੋਲ ਰਹੇ ਆ ਬਸ ਇਹ ਕਲਯੁੱਗ ਦੀਆਂ ਨਿਸ਼ਾਨੀਆਂ ਇਸ ਤਰ੍ਹਾਂ ਦਾ ਜਦੋਂ ਸ਼ਬਦ ਉਚਾਰਨ ਕੀਤਾ ਫਿਰ ਮਥੁਰਾ ਵਾਸੀ ਲੋਕ ਇਕੱਠਿਆਂ ਹੋ ਕੇ ਮਹਾਰਾਜ ਕੋਲਾ ਬੈਠੇ ਅਤੇ ਕਿਹਾ ਮਹਾਰਾਜ ਜਿਹੜਾ ਸ਼ਬਦ ਤੁਸੀਂ ਗਾਇਆ ਹੈ ਇਹਦੇ ਅਰਥ ਵੀ ਕਰਕੇ ਦੱਸੋ ਜਿਵੇਂ ਗੁਰੂ ਮਹਾਰਾਜ ਨੇ ਅਰਥ ਕਰਕੇ ਸੁਣਾਏ ਕਈ ਲੋਕ ਕਹਿੰਦੇ ਵੀ ਬਾਣੀ ਦੇ ਅਰਥ ਨਹੀਂ ਕਰਨੇ ਚਾਹੀਦੇ, ਕਹਿੰਦੇ ਬਾਣੀ ਦੇ ਅਰਥ ਤਾਂ ਕਰਨੇ ਉਹ ਹੈ ਜਿਵੇਂ ਕਿਸੇ ਦਾ ਢਿੱਡ ਪਾੜਨਾ ਹੋਵੇ, ਇਹੋ ਜਿਹੀਆਂ ਜਾਣੀ ਦਲੀਲਾਂ ਦਿੰਦੇ ਹੁਣ ਇੱਥੇ ਗੁਰੂ ਨਾਨਕ ਸਾਹਿਬ ਜੀ ਤੋਂ ਵੀ ਬਾਣੀ ਦੇ ਅਰਥ ਪੁੱਛ ਰਹੇ ਅਤੇ ਮਹਾਰਾਜ ਸੁਣਾ ਰਹੇ। ਇਸ ਤਰ੍ਹਾਂ ਜਿੰਨਾ ਚਿਰ ਅਸੀਂ ਇਤਿਹਾਸ ਨਹੀਂ ਨਾ ਸਰਵਣ ਕਰਦੇ ਉਹਨਾਂ 'ਚ ਕਈ ਜਿਹੜੇ ਜ਼ਿਆਦਾ ਕੀਰਤਨ ਨੂੰ ਤਰਜੀਹ ਦਿੰਦੇ ਉਹ ਕਹਿੰਦੇ ਕੀਰਤਨ ਤਾਂ ਕਰਨਾ ਚਾਹੀਦਾ ਉਹ ਵੀ ਰਾਗ ਵਿੱਚ, ਅਤੇ ਕਥਾ ਤਾਂ ਬਿਲਕੁਲ ਨਹੀਂ ਕਰਨੀ ਚਾਹੀਦੀ। ਜੇ ਅਸੀਂ ਇਤਿਹਾਸ ਪੜ੍ਹਾਂਗੇ ਇੱਥੋਂ ਵੀ ਸਾਨੂੰ ਸੇਧ ਮਿਲੇਗੀ, ਹੋਰ ਸਤਿਗੁਰਾਂ ਦੇ ਇਤਿਹਾਸ ਵੀ ਸੁਭਾ ਸੁਣਾਉਣ ਦੀ ਵਾਨ ਸਜਾਉਂਦੇ। ਕੀਰਤਨ ਤੋਂ ਬਾਅਦ ਮਹਾਰਾਜ ਉਪਦੇਸ਼ ਦਿੰਦੇ, ਜਿਹੜਾ ਉਪਦੇਸ਼ ਸੀ ਉਹ ਕਥਾ ਹੀ ਸੀ, ਹੋਰ ਕੀ ਹੁੰਦਾ ਹੈ। ਗੁਰੂ ਕਲਗੀਧਰ ਜੀ ਨੇ ਗੁਰੂ ਕਾਂਸ਼ੀ ਬੈਠ ਕੇ ਸਾਰੀ ਗੁਰਬਾਣੀ ਦੀ ਕਥਾ ਸਿੰਘਾਂ ਨੂੰ ਖਾਲਸੇ ਨੂੰ ਸੁਣਾਈ ਅਤੇ ਨਾਲ ਹੁਕਮ ਵੀ ਕੀਤਾ ਵੀ ਗੁਰਬਾਣੀ ਦੀ ਕਥਾ ਵਿਆਖਿਆ ਕਰਦੇ ਰਹਿਣਾ। ਡਿਊਟੀਆਂ ਵੀ ਲਵਾਈਆਂ ਭਾਈ ਦੀਪ ਸਿੰਘ ਜੀ ਬਾਬਾ ਜੀ ਅਤੇ ਭਾਈ ਮਨੀਸ਼ ਸਿੰਘ ਜੀ ਦੀ। ਇਸ ਕਰਕੇ ਐਸਾ ਨਹੀਂ ਹੈ ਜੇ ਮੇਰਾ ਕੀਰਤਨ ਹੀ ਹੈ, ਗੁਰਬਾਣੀ ਵਿੱਚ ਕਥਾ ਕੀਰਤਨ ਸੁਖਾਈ ਜੋ ਹਰ ਪ੍ਰਭ ਕੀ ਮੈਂ ਕਥਾ ਸੁਣਾਵੈ ਸੋ ਭਾਈ ਸੋ ਮੇਰਾ ਵੀਰ। ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਵਚਨ ਨੇ, ਜਿਹੜਾ ਵਾਹਿਗੁਰੂ ਦੀ ਸੁਖਦਾਈ ਕਥਾ ਸੁਣਾਉਂਦਾ ਉਹ ਸਾਡੇ ਵੱਡੇ ਭਰਾ ਵਾਂਗ ਹੈ ਅਤੇ ਉਹ ਸਾਡੇ ਛੋਟੇ ਵੀਰ ਵਾਂਗ ਹੈ। ਛੋਟੇ ਭਰਾ ਛੋਟੇ ਪਿਆਰ ਵੀਰ ਨਾਲ ਪਿਆਰ ਕਰੀ ਜਾ ਹੈ, ਉਹਦੀ ਦੇਖ ਰੇਖ ਕਰੀ ਦੀ, ਅਸੀਂ ਇਸ ਦੀ ਦੇਖ ਰੇਖ ਕਰਦੇ, ਉਹ ਸਤਿਕਾਰਯੋਗ ਹੈ ਵੱਡੇ ਭਰਾ ਵਾਂਗ। ਸੋ ਇਸ ਤਰ੍ਹਾਂ ਗੁਰਬਾਣੀ ਦੀ ਕਥਾ ਵਿਆਖਿਆ ਦਾ ਇੱਥੋਂ ਜਾਣੀ ਮੁੱਢ ਬਝ ਜਾਂਦਾ ਹੈ, ਅਸਾਨਕ ਹੈ। ਜੇ ਕੋਈ ਕਹੇ ਵੀ ਕਥਾ ਕਿਹਨੇ ਪਹਿਲਾਂ ਕੀਤੀ, ਮਥੁਰਾ ਵਿੱਚ ਗੁਰੂ ਨਾਨਕ ਸਾਹਿਬ ਜੀ ਅਰਥ ਕਰਕੇ ਸੁਣਾ ਰਹੇ ਹੈ, ਕਥਾ ਸ਼ੁਰੂ ਕਰ ਰਹੇ। ਸੋ ਜਿਵੇਂ ਆਪ ਜੀ ਨੇ ਅਰਥ ਸੁਣੇ ਆਪਾਂ ਵੀ ਸੁਣ ਲਈਏ ਅੱਜ। ਉੱਚੇ ਸੁਰ ਸੋਂ ਸ਼ਬਦ ਬਸਾਇਓ, ਬੜੀ ਉੱਚੀ ਆਵਾਜ਼ ਦੇ ਨਾਲ ਜਿਹੜਾ ਸ਼ਬਦ ਹੈ ਮਾਰਾ ਰਾਗ ਵਿੱਚ ਪਾ ਕੇ ਗਾਇਆ ਹੈ। ਰਾਮ ਕਲੀ ਸੋ ਰਾਗ ਮੈਂ ਗਾਇਓ, ਰਾਮ ਕਲੀ ਰਾਗ ਦੇ ਵਿੱਚ ਉਸਨੂੰ ਚੰਗੀ ਤਰ੍ਹਾਂ ਗਾਇਨ ਕੀਤਾ ਹੈ। ਸੁਣ ਸੁਣ ਬਹੁ ਸੁਣ ਸੁਣ ਕਰ ਬਹੁ ਮਾਨਵ ਆਏ, ਜਿਹੜਾ ਸ਼ਬਦ ਹੈ ਇਹਦਾ ਕੀਰਤਨ ਸੁਣ ਸੁਣ ਕੇ ਬਹੁਤੇ ਜਿਹੜੇ ਲੋਕ ਉੱਥੇ ਆ ਗਏ ਹਨ। ਪ੍ਰੀਤ ਧਾਰ ਬੈਸੇ ਤਿਹ ਥਾਏ, ਬਹੁਤ ਹੀ ਪ੍ਰੀਤੀ ਧਾਰਦੇ ਹੋਏ ਜਿੱਥੇ ਮਹਾਰਾਜ ਕੀਰਤਨ ਕਰ ਰਹੇ ਉਸ ਥਾਂ ਤੇ ਆ ਬੈਠੇ ਹਨ। ਕੀਰਤਿਕ ਪੰਡਿਤ ਤਿਨੈ ਮਝਾਰੀ, ਲੋਕਾਂ ਵਿੱਚ ਕੁਝ ਕੁ ਜਿਹੜੇ ਸਨ ਉਹ ਚੰਗੇ ਵਿਦਵਾਨ ਸੀ, ਪੜ੍ਹੇ ਲਿਖੇ ਸਨ। ਸ਼ਬਦ ਸੁਣ ਸੁਣ ਗਿਰਾ ਉਚਾਰੀ, ਨੇ ਸ਼ਬਦ ਦਾ ਕੀਰਤਨ ਕੰਨਾਂ ਵਿੱਚ ਸੁਣ ਕੇ ਫਿਰ ਇਸ ਤਰ੍ਹਾਂ ਬਚਨ ਕਿਹਾ ਸਤਿਗੁਰਾਂ ਨੂੰ, ਇਸ ਕੋ ਅਰਥ ਸੁਣਾਈਏ ਹਮਕੋ। ਮਹਾਰਾਜ ਜਿਹੜਾ ਤੁਸੀਂ ਸ਼ਬਦ ਦਾ ਕੀਰਤਨ ਕੀਤਾ ਇਹਦੇ ਸਾਨੂੰ ਅਰਥ ਕਰਕੇ ਵੀ ਸੁਣਾ ਦਈਏ। ਸੰਤ ਰੂਪ ਦੇਖਤ ਹੈ ਹਮਕੋ, ਕਿਉਂਕਿ ਅਸੀਂ ਮਹਾਰਾਜ ਤੁਹਾਨੂੰ ਸੰਤ ਰੂਪ ਦੇ ਵਿੱਚ ਵੀ ਤੁਸੀਂ ਪੁੱਜੇ ਹੋਏ ਮਹਾਤਮਾ ਓ ਦੇਖ ਰਹੇ ਹਾਂ। ਸ੍ਰੀ ਨਾਨਕ ਸੁਣ ਅਰਥ ਬਖਾਨਾ, ਆ ਵਿਦਵਾਨਾਂ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਜੇ ਸ਼ਬਦ ਦਾ ਕੀਰਤਨ ਕੀਤਾ ਸੀ। ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦੁਨੀਆ ਤਪਤ ਰਹਿ, ਸਾ ਧਰਤੀ ਸੋ ਚੌਣ ਪੌਣ ਝੁਲਾਰੇ, ਜੁਗ ਜੀ ਖੇਲੇ ਥਾਵ ਕੈਸੇ। ਇਹਦੇ ਅਰਥ ਸੁਣਾਉਣਾ ਕੀਤੇ, ਇੱਕ ਮਨ ਹੋਇ ਕਰ ਸੁਣ ਹੋ ਸੁਜਾਨਾ। ਮਹਾਰਾਜ ਕਹਿੰਦੇ ਵੀ ਇਕਾਗਰ ਮਨ ਹੋ ਕਰਕੇ ਨਾ ਹੇ ਸਿਆਣੇ ਹੋ ਇਹ ਅਰਥ ਸੁਣੋ ਇਹ ਸ਼ਬਦ। ਸਸ ਰਵ ਉੱਡ ਛਿਤ ਬਾਏ ਸੁਤੈਸੇ, ਜਿਸ ਤਰ੍ਹਾਂ ਸਰਜਗ ਵਿੱਚ ਚੰਦਰਮਾ ਚੜ੍ਹਦਾ ਸੀ, ਸੂਰਜ ਚੜ੍ਹਦਾ ਸੀ, ਤਾਰੇ ਰਾਤ ਨੂੰ ਟਿਮਟ ਮੰਨਦੇ ਸੀ, ਧਰਤੀ ਸੀ ਅਤੇ ਇਸੇ ਤਰ੍ਹਾਂ ਹੋ ਪੌਣ ਚੱਲਦੀ ਸੀ, ਹਵਾ ਚੱਲਦੀ ਸੀ ਉਸੇ ਤਰ੍ਹਾਂ ਹੀ। ਤ੍ਰੈ ਯੁਗ ਮਹਿ ਵਰਤਹ ਥੀ ਜੈਸੇ, ਤਿੰਨੇ ਯੁਗਾਂ ਵਿੱਚ ਵਰਤ ਰਹੀ, ਚੰਦਰਮਾ ਸੂਰਜ ਚੜ੍ਹ ਰਹੇ, ਤਾਰੇ ਟਿਮਟ ਮਾਰ ਰਹੇ ਸੀ, ਹਵਾ ਦੇ ਝੋਲੇ ਆ ਰਹੇ ਸੀ। ਦੋਹਰਾ ਮਾਨਵ ਮਲਨ ਬੁੱਧੀ ਭਏ। ਕਲਯੁਗ ਦੇ ਵਿੱਚ ਵੀ ਉਹੀ ਚੰਦਰਮਾ ਚੜ ਰਿਹਾ, ਉਹੀ ਸੂਰਜ ਹੈ, ਉਹੀ ਤਾਰੇ ਚਮਕਦੇ, ਉਹੀ ਧਰਤੀ, ਉਹੀ ਹਵਾ ਚੱਲ ਰਹੀ ਹੈ। ਕਹਿੰਦੇ ਕਲਯੁਗ ਕਿਵੇਂ ਆ ਗਿਆ ਹੈ? ਕਹਿੰਦੇ ਮਾਨਵ ਮਲਨ ਬੁੱਧੀ ਭਏ, ਜਿੰਨੇ ਕਹਿੰਦੇ ਮਨੁੱਖ ਹੈ ਉਹ ਸਾਰੇ ਭੈੜੀ ਵੱਧ ਵਾਲੇ ਹੋ ਗਏ ਹਨ। ਜਾਂ ਤੇ ਕਲੀ ਲਖਾਏ। ਇਸ ਕਰਕੇ ਜਾਣਿਆ ਜਾਂਦਾ ਵੀ ਇਹ ਕਲਯੁਗ ਦਾ ਸਮਾਂ ਆ ਗਿਆ ਹੈ। ਪੁਨ ਇਸ ਕੋ ਵਿਸ਼ਵਾਸ ਕਿਆ। ਜਿਹੜੇ ਕਲਯੁਗ ਦੇ ਸਮੇਂ ਵਿੱਚ ਪੈਦਾ ਹੋਏ, ਕਹਿੰਦੇ ਉਹਨਾਂ ਦਾ ਕੀ ਭਰੋਸਾ ਹੈ? ਪਤਾ ਨੀ ਵੀ ਕਦੋਂ ਮਰ ਮੁਰ ਜਾਵੇ ਕੋਈ। ਕਲ ਜੇ ਨਰ ਜਨਮਾਏ। ਕਲਯੁਗ ਦੇ ਵਿੱਚ ਲੋਕ ਜਨਮ ਲੈਂਦੇ ਹੈ, ਉਹਨਾਂ ਦਾ ਕੋਈ ਭਰੋਸਾ ਨਹੀਂ ਹੈ, ਭਾਵ ਥੋੜੀ ਉਮਰ ਹੈ ਇਹਨਾਂ ਦੀ। ਚੌਪਈ ਵਰਖਾ ਬਿਖੈ ਬੁਦਬੁਦਾ ਜੈਸੇ। ਕਹਿੰਦੇ ਵਿਦਵਾਨੋ, ਜਿਵੇਂ ਬਾਰਿਸ਼ ਦੇ ਪੈਣ ਦੇ ਕਰਕੇ ਫਿਰ ਬੁਲਬੁਲੇ ਉੱਡਦੇ ਹੁੰਦੇ ਹਨ। ਉਪਜਤ ਬਿਨਸਤ ਹੈ ਇਹ ਤੈਸੇ। ਇਸੇ ਤਰ੍ਹਾਂ ਜਿਹੜੇ ਕਲਯੁਗ ਦੇ ਲੋਕ ਪਾਣੀ ਦੇ ਬੁਲਬੁਲੇ ਵਾਂਗੂ ਪੈਦਾ ਵੀ ਹੋਈ ਜਾਂਦੇ, ਖਤਮੀ ਵੀ ਹੋਈ ਜਾਂਦੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਸ ਕਲਯੁਗ ਦੇ ਸੰਸਾਰੀ ਲੋਕਾਂ ਦੀ ਹਾਲਤ ਕਹੀ, ਜੈਸੇ ਜਲਤੇ ਬੁਲਬੁਲਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨਮੀਤ। ਗੁਰੂ ਨਾਨਕ ਕਹਿ ਰਹੇ ਆ ਵੀ ਹੇ ਵਿਦਵਾਨੋ, ਜਿਵੇਂ ਬਾਰਿਸ਼ ਦੇ ਵਿੱਚੋਂ ਉਹ ਬੁਲਬੁਲੇ ਜੇ ਪੈਦਾ ਹੁੰਦੇ ਆ ਫਿਰ ਫਟਾਫਟ ਨਾਸ ਹੋ ਹੀ ਜਾਂਦੇ, ਇਸੇ ਤਰ੍ਹਾਂ ਇਹ ਕਲਯੁਗ ਦੇ ਸਰੀਰਾਂ ਦਾ ਹਾਲ ਹੈ, ਪੈਦਾ ਵੀ ਹੋ ਜਾਂਦੇ ਨਾਲੋ ਨਾਲ ਮਰੀ ਵੀ ਜਾ ਰਹੇ ਹਨ। ਜੋ ਕਲਯੁਗ ਕਿਤ ਦੇਸ਼ ਨ ਆਇਓ। ਬਾਕੀ ਵੀ ਵਿਦਵਾਨੋ, ਜਿਹੜਾ ਕੋਈ ਕਲਯੁਗ ਹੈ ਉਹ ਕਿਸੇ ਇਲਾਕੇ ਵਿੱਚ ਤਾਂ ਨਹੀਂ ਆਇਆ ਹੈ ਵੀ ਫਲਾਨੇ ਇਲਾਕੇ ਵਿੱਚ ਵੀ ਬੜਾ ਵੱਡਾ ਅਸਥਾਨ ਬਣਾ ਕੇ, ਕੋਠੀ ਬਣਾ ਕੇ ਵੀ ਕਲਯੁਗ ਰਹਿ ਗਿਆ ਹੈ। ਬੈਠੋ ਕਿਤੇ ਦੁਰਗ ਨਹਿ ਪਾਇਓ। ਬਹੁਤ ਵੱਡਾ ਕਿਲਾ ਜਾ ਪਾ ਕੇ ਨੀ ਉਹ ਬੈਠਾ ਹੋਇਆ ਕਲਯੁਗ। ਜੋ ਇਹ ਲਖਣ ਆਪ ਮਨ ਜੋ ਕਰਾਈ। ਮਹਾਰਾਜ ਕਹਿੰਦੇ ਵਿਦਵਾਨੋ, ਜਿਹੜੇ ਆ ਸਮੇਂ ਦੇ ਵਿੱਚ ਜਿਹੜੇ ਮਨੁੱਖ ਹੈ ਨਾ, ਜਿਹੋ ਜਿਹਾ ਲੱਛਣ ਕਰਦੇ ਆ, ਭੈੜੀਆਂ ਕਰਤੂਤਾਂ ਕਰਦੇ ਹਨ। ਜਾਂ ਤੇ ਕਲਯੁਗ ਪਰਤ ਲਖਾਏ। ਇਸ ਕਰਕੇ ਜਾਣਿਆ ਜਾਂਦਾ ਵੀ ਕਲਯੁਗ ਆ ਗਿਆ ਹੈ। ਉਂਝ ਤਾਂ ਕੋਈ ਉਹ ਕਿਤੇ ਬੈਠਾ ਨੀ ਨਾ, ਮਕਾਨ ਪਾਈ ਕਿਲਾ ਬਣਾਈ। ਜਿਹੜੇ ਆ ਲੋਕਾਂ ਦੇ ਕਰਤੱਵ ਹੈ ਨਾ, ਚਰਨ ਹੈ ਵੀ ਇਹ ਸਭ ਕੁਛ ਭੈੜਪੁਣਾ ਕਰ ਰਹੇ ਹੈ। ਥਾਂ ਥਾਂ ਬਲਾਤਕਾਰ ਹੋਈ ਜਾਂਦੇ, ਧੀ ਭੈਣ ਦੀ ਕੋਈ ਨਹੀਂ ਹੈ, ਪਿਤਾ ਪਿਤਾ ਵੀ ਖੇ ਖਾਈ ਜਾਂਦਾ ਹੈ। ਇਹ ਸਾਰੀਆਂ ਭੈੜੀਆਂ ਕਰਤੂਤਾਂ ਜਿਹੜੀਆਂ ਕਹਿੰਦੇ ਕਲਯੁਗ ਦੇ ਲੱਛਣ ਹਨ, ਜਾਣੇ ਜਾਂਦੇ। ਜਤ ਸਤ ਤਪ ਹੋਇਆ ਪੂਰਾ ਨਾਹੀਂ। ਇਸੇ ਕਰਕੇ ਜੇ ਇੱਥੇ ਕੋਈ ਜਤ ਰੱਖਣ ਵਾਲਾ ਹੈ, ਉਹ ਜਤ ਵਿੱਚ ਪੂਰਾ ਨਹੀਂ ਹੁੰਦਾ, ਇਹ ਕਹਿਣ ਮਾਤਰ ਹੈ। ਜੇ ਕੋਈ ਸਤ ਪ੍ਰਤੱਗੀ ਹੈ, ਮੈਂ ਸੱਚ ਹੀ ਬੋਲਣਾ, ਉਹਦਾ ਸਤ ਨਹੀਂ, ਉਹ ਸੱਚ ਪੂਰ ਨਹੀਂ ਪੂਰਾ ਬੋਲ ਸਕਦਾ ਹੈ, ਉਹਦੇ ਵਿੱਚ ਨਹੀਂ ਪੂਰਾ ਉਤਰਾ। ਜੇ ਕੋਈ ਤਪ ਕਰਦਾ ਹੈ, ਉਹਦਾ ਤਪ ਨਹੀਂ ਪੂਰਾ ਹੁੰਦਾ, ਕੋਈ ਨਾ ਕੋਈ ਵਿਘਨ ਪੈਂਦਾ ਹੈ। ਨਾਮ ਜਪੈ ਤੇ ਕਹਿ ਬਦ ਰਾਹੀ। ਕਲਯੁਗ ਦੇ ਇਹ ਵੀ ਲੱਛਣ, ਇਹ ਵੀ ਨਿਸ਼ਾਨੀਆਂ। ਜਿਹੜਾ ਕੋਈ ਕਹਿੰਦੇ ਸਹੀ ਮਿਹਨੇ ਨਾਲ ਨਾਮ ਜਪਦਾ ਹੈ, ਇਹ ਜਿਹੜੇ ਕਲਯੁਗ ਦੇ ਲੋਕ ਕਹਿੰਦੇ ਇਹ ਤਾਂ ਬਦਰਾ ਹੀ ਹੈ, ਇਹ ਤਾਂ ਕੁਰਾਹੀ ਹੈ, ਖੋਟੇ ਰਸਤੇ ਪਿਆ ਹੋਇਆ। ਦੋਹਰਾ ਸਤਯੁਗ ਪਾਪੀ ਏਕ ਤੇ। ਬਾਕੀ ਵੀ ਵਿਦਵਾਨੋ, ਸਤਯੁਗ ਦੇ ਵਿੱਚ ਇੱਕ ਕੋਈ ਪਾਪੀ ਪਾਪ ਕਰਦਾ ਹੈ ਸੀ, ਦੇਸ਼ ਮਾਰੀਏ ਸੋਏ। ਪਾਪ ਕਰਨ ਦੇ ਬਦਲੇ ਕਹਿੰਦੇ ਸਾਰਾ ਜਿਹੜਾ ਦੇਸ਼ ਹੈ ਉਹੀ ਮਾਰਿਆ ਜਾਂਦਾ, ਸਾਰੇ ਇਲਾਕੇ ਨੂੰ ਹੀ ਸਜ਼ਾ ਮਿਲਦੀ ਸੀ। ਤ੍ਰੇਤੇ ਨਗਰੀ ਪੀੜੀਏ। ਤ੍ਰੇਤਾ ਯੁਗ ਸੀ ਜਦੋਂ ਇੱਕ ਕੋਈ ਪਾਪ ਕਰਦਾ ਸੀ, ਕਹਿੰਦੇ ਉਹ ਜਿਹੜਾ ਨਗਰ ਸ਼ਹਿਰ ਹੈ ਉਹਨੂੰ ਦੁਖੀ ਕੀਤਾ, ਸਾਰੇ ਸ਼ਹਿਰ ਨਹੀਂ ਕਹਿੰਦੇ ਸਜ਼ਾ ਮਿਲਦੀ ਸੀ। ਦੁਆਪਰ ਕੁਲ ਅੱਗ ਹੋਏ। ਦੁਆਪਰ ਯੁਗ ਦੇ ਵਿੱਚ ਕੋਈ ਪਾਪ ਗੁਨਾਹ ਕਰਦਾ ਸੀ, ਫਿਰ ਕਹਿੰਦੇ ਇਸੇ ਤਰ੍ਹਾਂ ਜਿਹੜੀ ਕੁਲ ਹੈ, ਜਿੰਨੇ ਕੁਲ ਦੇ ਲੋਕ ਹੁੰਦੇ ਸਾਰਿਆਂ ਨੂੰ ਸਜ਼ਾ ਮਿਲਦੀ, ਸਾਰਿਆਂ ਦਾ ਨਾਸ ਹੁੰਦਾ ਸੀ। ਚੌਪਈ ਕਲਯੁਗ ਪਾਪ ਕਰੈ ਸੋ ਪਾਵਤ। ਕਲਯੁਗ ਦੇ ਵਿੱਚ ਇਹ ਕਹਿੰਦੇ ਵਿਸ਼ੇਸ਼ਤਾ ਵੀ ਜਿਹੜਾ ਪਾਪ ਕਰਦਾ ਉਹੀ ਉਹਦਾ ਫਲ ਦੁੱਖ ਸਜ਼ਾ ਪਾਉਂਦਾ ਹੈ। ਉਨ ਸਤਿਗੁਰ ਜਿਹ ਕੋ ਬਖਸ਼ਾਵਤ। ਵੀ ਵਿਦਵਾਨੋ, ਜਿਸ ਨੂੰ ਸਤਿਗੁਰੂ ਬਖਸ਼ ਦੇਣ, ਮਾਫ ਕਰ ਦੇਣ। ਨਾਮ ਦਾਨ ਦੇ ਕਰੈ ਉਧਾਰ। ਉਹਦੇ ਤਾਈ ਨਾਮ ਦਾ ਦਾਨ ਦੇ ਕੇ ਤੇ ਉਹਦਾ ਉਧਾਰ ਕਰ ਦਿੰਦੇ ਕਲਯੁਗ ਦੇ ਸਮੇਂ ਵਿੱਚ। ਇਸ ਬਿਨ ਅਪਰ ਨਾ ਕੋ ਉਪਚਾਰ। ਬਾਕੀ ਵੀ ਕਲਯੁਗ ਤੋਂ ਬਚਾਅ ਕਰਨ ਵਾਸਤੇ ਇਸ ਤਰ੍ਹਾਂ ਕਹਿੰਦੇ ਹੋਰ ਕੋਈ ਯਤਨ ਹੀਲਾ ਹੈ ਨਹੀਂ ਹੈ। ਵੇਦ ਅਥਰਵਣ ਮਥ ਕਰ ਸਭ ਹੀ। ਬ੍ਰਹਮਾ ਨੇ ਕਹਿੰਦੇ ਜਿਹੜੀ ਅਥਰਵਣ ਵੇਦ ਨੂੰ ਚੰਗੀ ਤਰ੍ਹਾਂ ਕਹਿੰਦੇ ਮਥ ਕਿਰੜ ਕੇ ਵਿਚਾਰ ਕੇ ਹਰ ਕੀਰਤ ਗਤ ਦੇਵਤ ਅਬ ਹੀ। ਇਸ ਕਲਯੁਗ ਦੇ ਸਮੇਂ ਜਿਹੜੀ ਵਾਹਿਗੁਰੂ ਦੀ ਕੀਰਤਨ ਭਗਤੀ ਉਹ ਕਲਿਆਣ ਦਿੰਦੀ ਹੈ। ਜਿਹੜਾ ਨਾਨਕ ਹੈ ਸੰਰੇਮ ਨਾ ਕਰ ਕੀਰਤਨ ਹੋਏ ਉਧਾਰ। ਵਾਹਿਗੁਰੂ ਦਾ ਕੀਰਤਨ ਜਿਹੜਾ ਹੈ ਇਹ ਕਲਿਆਣ ਕਰਦਾ, ਇਹ ਮਨੁੱਖ ਨੂੰ ਛਡਾਉਂਦਾ ਹੈ। ਨਾਵਣ ਧੋਵਣ ਬਿਰਥਾ ਸਾਰੇ। ਬਾਕੀ ਤਾਂ ਜਿਹੜਾ ਕੋਈ ਐਵੇਂ ਉੱਠ ਕੇ ਨਹਾ ਲੈਣਾ ਤੇ ਪੱਥਰਾਂ ਦੀਆਂ ਮੂਰਤੀਆਂ ਨੂੰ ਧੋ ਲੈਣਾ, ਉਹਨਾਂ ਨੂੰ ਇਸ਼ਨਾਨ ਕਰ ਲੈਣਾ, ਸਾਰਾ ਉਹਨਾਂ ਚਿਰ ਕਹਿੰਦੇ ਬਿਆਰਥ ਹੈ, ਨਿਸ਼ਫਲ ਹੈ। ਰਾਗ ਦੁਆਖ ਮਲ ਨਹੀਂ ਉਤਾਰੇ। ਚਿਰ ਕਹਿੰਦੇ ਨਹਾ ਧੋ ਕੇ ਬੰਦਗੀ ਕਰਕੇ ਅੰਦਰ ਜਿਹੜੀ ਰਾਗ ਦੁਆਖ ਦੀ ਮੈਲ ਇਹਨੂੰ ਨੀ ਲਾਉਂਦਾ, ਕਿਸੇ ਨਾਲ ਵੈਰ ਭਾਵ ਨਹੀਂ ਛੱਡਦਾ, ਮੋਹ ਨਹੀਂ ਛੱਡਦਾ ਹੈ। ਸੱਚ ਨਾ ਕਮਾਵਾ ਹੋਏ ਨਾ ਸੋਚੂ। ਕਹਿੰਦੇ ਵੀ ਸੱਚ ਬੋਲਣਾ ਕਮਾਉਂਦੇ ਨਹੀਂ ਹੈ, ਸੱਚ ਬੋਲਦੇ ਨਹੀਂ, ਇਸ ਕਰਕੇ ਸੱਚ ਬੋਲੇ ਤੋਂ ਬਗੈਰ ਅੰਦਰਲਾ ਕਹਿੰਦੇ ਸੁੱਚਾ ਨਹੀਂ ਹੁੰਦਾ ਹੈ। ਸੱਚ ਨਾਮ ਕਰ ਬੰਧਨ ਮੋਚੂ। ਹਾਂ, ਸੱਚੇ ਨਾਮ ਕਰਕੇ ਜਿੰਨੇ ਮੋਹ ਮਮਤਾ ਦੇ ਬੰਧਨ ਕੱਟੇ ਜਾਂਦੇ, ਹਰਿਦਾ ਵੀ ਸੁੱਚਾ ਹੋ ਜਾਂਦਾ ਹੈ। ਮਨ ਮਲੀਨ ਤਨ ਕਰ ਹੈ ਪਖੰਡਾ। ਹਰ ਕਲਯੁਗ ਦੇ ਜਿਹੜੇ ਲੋਕ ਉਹਨਾਂ ਦੇ ਸਾਰਿਆਂ ਦੇ ਮਨ ਦੇ ਬੜੇ ਮਨ ਮੈੜੇ ਹਨ, ਭੈੜੇ ਹਨ ਤੇ ਪਖੰਡ ਬਹੁਤ ਕਰਦੇ, ਦਿਖਾਵਾ ਕਰਦੇ ਹਨ। ਸੇ ਨਰ ਸਹਿ ਅਧਿਕ ਜਮ ਡੰਡਾ। ਕਹਿੰਦੇ ਜਿਹੜੇ ਮੈਂ ਮਨ ਮੈਲੇ ਵਾਲੇ ਲੋਕ ਪਖੰਡ ਕਰਦੇ ਹੈ, ਫਿਰ ਅੱਗੇ ਮਰ ਕੇ ਬੜਾ ਭਾਰੀ ਜਮਦਾ ਡੰਡਾ, ਝਗੜਾ ਝਾਟਾ ਛਕਾਉਂਦੇ ਐ, ਸਹਾਰਦੇ ਸਜ਼ਾ। ਰੁਚਿਰ ਰੰਗ ਜੋ ਹੋਏ ਮਯੂਰਾ। ਦੇਖ ਲਓ ਵੀ ਵਿਦਵਾਨੋ, ਜਿਵੇਂ ਜਿਹੜਾ ਮੋਰ ਹੈ ਬੜੇ ਸੋਹਣੇ ਰੰਗ ਦਾ ਹੁੰਦਾ ਹੈ। ਬੋਲਤ ਬਾਨੀ ਅਤਿਸ਼ੈ ਰੂਰਾ। ਕਿਤੇ ਆਪਣੇ ਜਵਾਨ ਤੋਂ ਕਹਿੰਦੇ ਉਹ ਬੋਲਦਾ ਹੁੰਦਾ, ਬੜੀ ਸੋਹਣੀ ਵਾਲੀ ਬੜੀ ਸੁਰੀਲੀ ਆਵਾਜ਼ ਨਿਕਲਦੀ ਉਸਦੀ। ਬੀਨ ਬੀਨ ਕਿਰਮਨ ਕੋ ਖਾਹੀ। ਜਿਹੜਾ ਮੋਰ ਹੈ ਕਹਿੰਦੇ ਦੇਖੀਏ ਸੋਹਣਾ ਸੁਨੱਖਾ, ਚੁਣ ਚੁਣ ਕੇ ਕੀੜੇ ਖਾਂਦਾ ਹੁੰਦਾ। ਤਿਉਂ ਦੰਭੀ ਭੇਜ ਅਬ ਜਗ ਮਾਹੀ। ਇਸੇ ਤਰ੍ਹਾਂ ਜਿਹੜੇ ਪਖੰਡੀ ਲੋਕ ਹੈ ਮੋਰ ਵਾਂਗੂ ਬੜਾ ਕਹਿੰਦੇ ਮਿੱਠਾ ਬੋਲਦੇ ਹੈ ਤੇ ਬੜਾ ਦਿਖਾਉਂਦੇ ਬੰਠਣ ਕੇ ਤੇ ਚੁਣ ਚੁਣ ਕੇ ਕੀੜੇ ਖਾਂਦੇ ਹੈ, ਸ਼ਰਾਬਾਂ ਮਾਸ ਬਦਮਾਸ਼ੀਆਂ ਕਰਦੇ ਹਨ। ਕਾਮ ਕ੍ਰੋਧ ਪੁੰਨ ਲੋਭ ਅਧੀਨਾ। ਫਿਰ ਕਹਿੰਦੇ ਇਹੋ ਜਿਹੜੇ ਪਖੰਡੀ ਲੋਕ ਹੈ ਨਾ, ਕਾਮ ਦੇ ਕ੍ਰੋਧ ਤੇ ਲੋਭ ਤੇ ਮੋਹ ਦੇ ਅਧੀਨ ਹਨ, ਬਸ ਹਨ। ਅਹੰਕਾਰ ਅਤਿਸ਼ੈ ਮਨ ਭੀਨਾ। ਫਿਰ ਵੀ ਮਨ ਦੇ ਵਿੱਚ ਜਿਹੜਾ ਅਹੰਕਾਰ ਦੇ ਨਾਲ ਭਿੱਜੇ ਪਏ ਭਰੇ ਪਏ ਵੀ ਸਾਡੇ ਵਰਗਾ ਨੀ ਕੋਈ ਹੋਣਾ ਦੁਨੀਆਂ ਵਿੱਚ। ਪਾਏ ਨਰਕ ਮਹਿ ਕਸ਼ਟ ਵਿਸਾਲਾ। ਇਹੋ ਜਿਹੇ ਜਿਹੜੇ ਲੋਕ ਹੈ ਨਾ, ਕਹਿੰਦੇ ਨਰਕਾਂ ਵਿੱਚ ਜਾ ਕੇ ਬੜਾ ਭਾਰੀ ਦੁੱਖ ਪਾਵਣਗੇ। ਤਬ ਪਛਤਾ ਹੈ ਫਸੇ ਜਮ ਜਾਲਾ। ਜਦੋਂ ਜਮਾਂ ਦੇ ਫਾਹੀ ਵਿੱਚ ਫਸ ਗਏ ਫਿਰ ਪੁੱਛੋ ਤਾਵਾ ਕਰਨਗੇ ਕਿ ਕਾਹਨੂੰ ਇਹ ਪਖੰਡ ਕਰਨਾ ਸੀ, ਕਾਹਨੂੰ ਹੰਕਾਰ ਕਰਨਾ ਸੀ। ਦੋਹਰਾ ਮਿਲ ਹੈ ਵਡਾਈ ਨਾਮ ਤੇ। ਹਾਂ ਵੀ ਵਿਦਵਾਨੋ, ਜਿਹੜੇ ਨਾਮ ਜਪਦੇ ਹੈ, ਨਾਮ ਜਪਣ ਵਾਲਿਆਂ ਨੂੰ ਵਡਿਆਈਆਂ ਮਿਲਦੀਆਂ। ਇਸ ਉਪਰ ਨਹਿ ਔਰ, ਇਹਦੇ ਨਾਲੋਂ ਤਾਂ ਹੋਰ ਪਰ ਸਾਧਨ ਹੈ ਨਹੀਂ ਹੈ। ਮਿਲ ਹੈ ਉਲਾਮੇ ਤਾਹੇ ਕੋ, ਉਸ ਪੁਰਸ਼ ਦੇ ਤਾਈ ਕਹਿੰਦੇ ਸੈਂਕੜੇ ਉਲਾਮੇ ਮਿਲਦੇ। ਗੁਰ ਤਜ ਜਾਚੈ ਹੈ ਹੋਰ, ਆਪਣੇ ਗੁਰੂ ਦਾ ਉਪਦੇਸ਼ ਛੱਡ ਕੇ ਹੋਰਨਾਂ ਕੋਲੋਂ ਜਾ ਕੇ ਮੰਗਦੇ, ਹੋਰਨਾਂ ਅੱਗੇ ਜਾ ਕੇ ਮੱਥੇ ਰਗੜਦੇ ਹਨ। ਚੌਪਈ ਜਪ ਸਤਿਗੁਰ ਆਸ ਬਚਨ ਉਚਾਰੇ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹੋ ਜਿਹੇ ਖਰੇ ਖਰੇ ਬਚਨ ਕਹੇ ਹਨ। ਤੰਬੀ ਲੱਜਿਤ ਸਭਾ ਮਝਾਰੇ, ਉੱਥੇ ਸਭਾ ਵਿੱਚ ਪਖੰਡੀ ਬੈਠੇ ਸੀ, ਸਾਰੇ ਸ਼ਰਮਸ਼ਾਰ ਹੋ ਗਏ, ਸਾਰਿਆਂ ਦੀਆਂ ਨੀਵੀਆਂ ਪੈ ਗਈਆਂ। ਪੰਡਿਤ ਪ੍ਰਸ਼ਨ ਕਰੈ ਕਹਿ ਬਾਨੀ, ਉਸ ਵੇਲੇ ਜਿਹੜੇ ਸਿਆਣੇ ਵਿਦਵਾਨ ਸੀ, ਪੜ੍ਹੇ ਲਿਖੇ ਸੀ, ਫਿਰ ਉਹ ਬਚਨ ਕਹਿ ਕੇ ਸਤਿਗੁਰੂ ਅੱਗੇ ਪ੍ਰਸ਼ਨ ਕਰਨ ਲੱਗੇ, ਕਿਹ ਉਪਾਸ਼ਨਾ ਤੁਮ ਮਨ ਠਾਨੀ, ਤੁਸੀਂ ਦੱਸੋ ਵੀ ਕਿਹਦੀ ਉਪਾਸ਼ਨਾ ਤੁਸੀਂ ਕੀਤੀ ਹੈ ਤੇ ਕਰਦੇ ਹੋ। ਨਿਰਗੁਣ ਕਹਿ ਸਰਗੁਣ ਕੀ ਸੇਵਾ, ਨਿਰਗੁਣ ਬ੍ਰਹਿਮਣ ਉਹਦੀ ਬ੍ਰਹਮਾ ਉਹਦੀ ਸੇਵਾ ਭਗਤੀ ਕਰਦੇ ਹੋ, ਅਥਵਾ ਜਿਹੜਾ ਸਰਗੁਣ ਸਰੂਪ ਹੈ ਉਹਦੀ ਸੇਵਾ ਪੂਜਾ ਕਰਦੇ ਹੋ। ਕਿਹ ਕੀ ਕਰਹੋ ਕਹੋ ਨਿਜ ਭੇਵਾ, ਆਪਣਾ ਮਾਰਾ ਅੰਦਰਲਾ ਭੇਤ ਦੱਸੋ ਵੀ ਕਿਹਦੀ ਪੂਜਾ ਕਿਹਦੀ ਭਗਤੀ ਤੁਸੀਂ ਕਰਦੇ ਹੋ। ਸੁਣ ਸ੍ਰੀ ਨਾਨਕ ਬੈਨ ਉਚਾਰੇ, ਉਹ ਵਿਦਵਾਨਾਂ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫੇਰ ਬਚਨ ਕਹੇ, ਪ੍ਰਿਥਕ ਪ੍ਰਿਥਕ ਦੁਆ ਨਹੀਂ ਵਿਚਾਰੇ, ਕਹਿੰਦੇ ਵੀ ਅਸੀਂ ਤਾਂ ਵੀ ਨਿਰਗੁਣ ਵੱਖਰਾ ਹੈ ਸਰਗੁਣ ਵੱਖਰਾ ਹੈ, ਦੋਵੇਂ ਵੱਖਰੇ ਵੱਖਰੇ ਨਹੀਂ ਵਿਚਾਰਦੇ ਹਾਂ। ਭੇਦ ਹੋਏ ਤਾਂ ਪ੍ਰਿਥਕ ਸੇਵਾ, ਨਿਰਗੁਣ ਤੇ ਸਰਗੁਣ ਵਿੱਚ ਕਹਿੰਦੇ ਵੱਖਰਾ ਬਣਾ ਹੋਵੇ, ਭੇਦ ਹੋਵੇ ਤਾਂ ਫਿਰ ਵੱਖਰੀ ਵੱਖਰੀ ਸੇਵਾ ਹੋਵੇ ਪੂਜਾ ਹੋਵੇ। ਨਿਰਗੁਣ ਸਰਗੁਣ ਲਖ ਹੋ ਅਭੇਵਾ, ਨਿਰਗੁਣ ਤੇ ਜਿਹੜੇ ਸਰਗੁਣ ਦੋਵੇਂ ਰੂਪ ਉਹ ਭੇਦ ਤੋਂ ਰਹਿਤ, ਕਹਿੰਦੇ ਜਾਣ ਲਓ ਉਹਨਾਂ ਕੋਈ ਵੱਖਰਪਣਾ ਨਹੀਂ ਹੈ। ਜੋ ਦੋਨੋ ਮੈਂ ਭੇਦ ਪਛਾਣੇ, ਜਿਹੜਾ ਵੀ ਪੜ੍ਹ ਲਿਖ ਕੇ ਦੋਹਾਂ ਵਿੱਚ ਕੋਈ ਭੇਦ ਜਾਣਦਾ ਹੈ, ਵੱਖਰਾਪਣਾ ਸਮਝਦਾ ਹੈ, ਸੋ ਮਾਨਵ ਜਾਣਹ ਅਣਜਾਣੇ, ਜਿਹੜਾ ਮਨੁੱਖ ਭਾਵੇਂ ਕਿੰਨਾ ਪੜ੍ਹਿਆ ਲਿਖਿਆ ਉਸਨੂੰ ਬੇਸਮਝ ਜਾਣ ਜਾਣ ਲਾ ਉਹਨੂੰ ਕੁਛ ਨਹੀਂ ਆਉਂਦਾ ਹੈ। ਦੋਹਰਾ ਨਿਰਗੁਣ ਹੋਇ ਸਭ ਦੇਹ ਮੈਂ, ਜਿਹੜਾ ਵਾਹਿਗੁਰੂ ਨਿਰਗੁਣ ਸਰੂਪ ਹੈ, ਕਹਿੰਦੇ ਸਾਰਿਆਂ ਦੇਹਾਂ ਦੇ ਵਿੱਚ ਹੋ ਕੇ ਸਤਾ ਸੁਰਤੀ ਚੇਤਨ ਰੂਪ ਹੋ ਕੇ, ਦ੍ਰਿਸ਼ਟਾਵਤ ਹੈ ਸੋਏ, ਇਸ ਤਰ੍ਹਾਂ ਕਹਿੰਦੇ ਦਿਸਣ ਵਿੱਚ ਆ ਰਿਹਾ ਹੈ। ਬ੍ਰਿਜ ਮੈਂ ਕਰੈ ਕਲੋਲ ਪੁਨ, ਬ੍ਰਿਜ ਮੈਂ ਕਰੈ ਕਲੋਲ ਪੁਨ, ਕਹਿੰਦਾ ਜਿਹੜੇ ਬ੍ਰਿਜ ਭੂਮੀ ਵਿੱਚ ਤਰ੍ਹਾਂ ਤਰ੍ਹਾਂ ਦੀ ਖੇਡ ਕਰ ਰਿਹਾ ਹੈ, ਧਨ ਧਾਰ ਸਰਗੁਣ ਸੋਏ, ਧਾਰਨ ਕਰਕੇ ਹੀ ਕਹਿੰਦੇ ਉਸਦਾ ਸਰਗੁਣ ਸਰੂਪ ਹੈ ਜਾਣ ਲਓ। ਚੌਪਈ ਸ੍ਰੀ ਕ੍ਰਿਸ਼ਨ ਪੇ ਹਯਾ ਅਵਤਾਰਾ, ਦੇਖ ਲਓ ਵੀ ਵਿਦਵਾਨੋ ਇੱਥੇ ਮਥੁਰਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ ਹੈ। ਜਿਨ ਅਵਨੀ ਕੋ ਭਾਰ ਨਿਵਾਰਾ, ਬੜੇ ਬੜੇ ਜਿਹੜੇ ਦੈਂਤ ਸੀ ਕੰਸ ਵਰਗੇ ਤੇ ਹੋਰ ਕੇਸੀ ਵਰਗੇ, ਅਗਾਸਰ ਬਗਾਸਰ ਵਰਗੇ, ਮਾਰ ਮਾਰ ਕੇ ਧਰਤੀ ਦਾ ਭਾਰ ਨਿਵਾਰਿਆ ਹੈ। ਤੇਹ ਕੇ ਚਰਤ ਹਿਰਦੈ ਤੁਮ ਤਾਰੋ, ਕ੍ਰਿਸ਼ਨ ਜੀ ਦੇ ਜਿਹੜੇ ਕੋਈ ਪਿੱਛੇ ਆ ਦੈਂਤਾਂ ਨੂੰ ਨਾਸ ਕਰਨ ਵਾਲੇ ਕੌਤਕ ਹੈ, ਚੋ ਜਾਓ ਤੁਸੀਂ ਹਿਰਦੇ ਵਿੱਚ ਧਾਰ ਲਓ। ਸ਼ੁੱਧ ਆਤਮਾ ਕਪਟ ਵਿਸਾਰੋ, ਮਨ ਨੂੰ ਸ਼ੁੱਧ ਕਰਕੇ ਤਾਰੋ ਤੇ ਛਲ ਫਿਰ ਕਰਨੇ ਭੁਲਾ ਦੇਵੋ। ਭਵ ਬੰਧਨ ਮੈਂ ਦਿੜ ਜੇ ਬਾਂਧੇ, ਜਿਹੜੇ ਕੋਈ ਪੜ੍ਹ ਲਿਖ ਕੇ ਲੋਕ ਸੰਸਾਰ ਦੇ ਬੰਧਨਾਂ ਵਿੱਚ ਪੱਕੇ ਤੁਰੇ ਬੱਝੇ ਪਏ, ਛੁੱਟ ਹੈ ਤਿੰਨ ਹੈ ਤੇ ਹਰ ਆਰਾਧੇ, ਜਿਹੜੇ ਵੀ ਮਨ ਨੂੰ ਸ਼ੁੱਧ ਕਰਕੇ ਹਰੀ ਦਾ ਆਰਾਧਨ ਕਰਨਗੇ ਉਹ ਇਹ ਬੰਧਨਾਂ ਤੋਂ ਛੁੱਟ ਜਾਣਗੇ। ਕਲ ਮਲ ਕਰ ਹੋ ਅੰਤ ਦੁਖਦਾਈ, ਜੇ ਵੀ ਤੁਸੀਂ ਪਾਪ ਕਰੋਗੇ ਅੰਤ ਨੂੰ ਇਹ ਦੁਖਦਾਈ ਹੋ ਜਾਣਗੇ। ਜਪ ਹੋ ਨਾਮ ਸਭ ਹੋਏ ਸਹਾਈ, ਨਾਮ ਜਪੋਗੇ ਫਿਰ ਸਾਰਿਆਂ ਦਾ ਅੰਤ ਸਮੇਂ ਨਾਮ ਸਹਾਈ ਹੋਵੇਗਾ। ਕਲ ਮਹਿ ਹਰ ਕੀਰਤ ਪਰਧਾਨਾ, ਕਹਿੰਦੇ ਮਥੁਰਾ ਵਾਸੀ ਲੋਕੋ ਕਲਯੁਗ ਦੇ ਵਿੱਚ ਵਾਹਿਗੁਰੂ ਦਾ ਜਿਹੜਾ ਕੀਰਤਨ ਕਰਨਾ ਇਹ ਪ੍ਰਧਾਨ ਸਾਧਨ ਹੈ, ਮੁੱਖ ਸਾਧਨ ਹੈ। ਅਪਰ ਨ ਜਾਣਹ ਇਸੇ ਸਮਾਨਾ, ਇਹ ਸਾਧਨ ਦੇ ਬਰਾਬਰ ਕਹਿੰਦੇ ਹੋਰ ਕੋਈ ਸਾਧਨ ਨਾ ਜਾਣੋ ਤੁਸੀਂ। ਭਗਤ ਕਰੋ ਸਭ ਹੀ ਸੁਖ ਪਾਵੋ, ਪ੍ਰੇਮ ਨਾਲ ਭਗਤੀ ਕਰੋਗੇ ਫਿਰ ਸਾਰੇ ਸੁਖ ਪਾਓਗੇ। ਕਸ਼ਟ ਹੋਏ ਜੇ ਦੰਭ ਕਮਾਵੋ, ਇਹ ਇੱਥੇ ਤੁਸੀਂ ਖੰਡ ਕਰੋਗੇ ਫਿਰ ਬੜਾ ਭਾਰੀ ਇੱਥੇ ਵੀ ਦੁੱਖ ਹੋ, ਅੱਗੇ ਵੀ ਬੜਾ ਦੁੱਖ ਹੋਵੇਗਾ। ਦੋਹਰਾ ਦਇਆ ਸਦਨ ਕੇ ਬਦਨ ਤੇ, ਜੋ ਦਇਆ ਦੇ ਘਰ ਹਨ ਉਹਨਾਂ ਦੇ ਮੁਖ ਤੋਂ ਬਚਨ ਸੁਣੇ ਗਤ ਦੈਨ, ਮੁਕਤੀ ਦੇਣ ਵਾਲੇ ਬਚਨ ਜਦੋਂ ਸੁਣੇ ਵਿਦਵਾਨਾਂ ਨੇ, ਹਿਰਦੈ ਸ਼ੁੱਧ ਬੰਧਨ ਕਰਤ, ਸਾਰੇ ਆਪੋ ਆਪਣੇ ਹਿਰਦਿਆਂ ਨੂੰ ਸ਼ੁੱਧ ਪਵਿੱਤਰ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਣ ਲੱਗ ਪਏ। ਸਿੱਖ ਭਏ ਮਨ ਚੈਨ, ਗੁਰੂ ਮਹਾਰਾਜ ਤੋਂ ਸਿੱਖਿਆ ਲੈ ਕੇ ਸਿੱਖ ਸਜ ਗਏ ਤੇ ਮਨ ਦੇ ਸਾਰਿਆਂ ਦੇ ਚੈਨ ਆ ਗਈ, ਸ਼ਾਂਤੀ ਟਿਕਾ ਗਿਆ। ਚੌਪਈ ਜਿਤੇ ਹੁਤੇ ਯਾਤਰੀ ਤੇ ਹਿਥਾਈ, ਆ ਕਹਿੰਦੇ ਉਹ ਮਥੁਰਾ ਵਿੱਚ ਹੋਰ ਜਿਹੜੇ ਕੋਈ ਯਾਤਰਾ ਕਰਨ ਵਾਸਤੇ ਆਏ ਸੀ, ਸੁਣ ਸਤਿਗੁਰ ਢਿੱਗ ਆਵਤ ਧਾਈ, ਕਹਿੰਦੇ ਤਾਂ ਦਾਵਾ ਕਰਕੇ ਦੌੜ ਦੌੜ ਕੇ ਸਤਿਗੁਰੂ ਕੋਲ ਚਲੇ ਆ ਰਹੇ। ਬੰਧਨ ਕਰ ਹੈ ਉਪਾਇਨ ਧਰ ਕੇ, ਗੁਰੂ ਮਹਾਰਾਜ ਦੇ ਅੱਗੇ ਭੇਟਾ ਰੱਖ ਕੇ ਤੇ ਮੱਥਾ ਟੇਕਦੇ ਹਨ। ਬਿਨੈ ਭਨੈ ਮਹਾਂਪੁਰਖ ਵਿਚਾਰ ਕੈ, ਹੇ ਮਾਏ ਗੁਰੂ ਨਾਨਕ ਸਾਹਿਬ ਮਹਾਨ ਮਹਾਂਪੁਰਖ, ਜਾਣ ਕੇ ਬੇਨਤੀਆਂ ਕਰਦੇ। ਸ੍ਰੀ ਗੁਰ ਸਾਹਿਬ ਹਿਨ ਦੇ ਉਪਦੇਸ਼ਾ, ਗੁਰੂ ਮਹਾਰਾਜ ਜਿੰਨੇ ਲੋਕ ਯਾਤਰੀ ਆਏ ਸਾਰਿਆਂ ਨੂੰ ਇਹ ਉਪਦੇਸ਼ ਦਿੰਦੇ। ਸਤ ਨਾਮ ਸਿਮਰੋ ਜਗਤੇਸ਼ਾ, ਜਗਤ ਦਾ ਮਾਲਕ ਉਹਦਾ ਸੱਚਾ ਨਾਮ ਵਾਹਿਗੁਰੂ, ਵਾਹਿਗੁਰੂ ਸਿਮਰੋ ਸਾਰੇ। ਭਾਉ ਭਗਤ ਕਰੀਏ ਛਲ ਖੋਏ, ਕਹਿੰਦੇ ਵੀ ਛਲ ਫਰੇ ਗੁਆ ਕੇ ਪ੍ਰੇਮ ਨਾਲ ਭਗਤੀ ਕਰੀਏ। ਅਸ ਜੇ ਕਰੋ ਤੁਮਰੀ ਗਤ ਹੋਏ, ਇਸ ਤਰ੍ਹਾਂ ਜੇ ਤੁਸੀਂ ਕਰੋਗੇ ਤੁਹਾਡੀ ਕਲਿਆਣ ਹੋ ਜਾਵੇਗੀ। ਦਿਵਸ ਤੀਨ ਤਹ ਰਾਖਿਓ ਡੇਰਾ, ਮਥੁਰਾ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਤਿੰਨ ਦਿਨ ਤੱਕ ਆਪਣਾ ਕਹਿੰਦੇ ਡੇਰਾ ਰੱਖਿਆ, ਤਿੰਨ ਦਿਨ ਤੱਕ ਟਿਕੇ ਰਹੇ। ਕਰਕੇ ਮਰਦਨ ਦੰਭ ਕਨੇਰਾ, ਬੜਾ ਬੜਾ ਧਾਰੀ ਇੱਥੇ ਪਖੰਡ ਫੈਲਿਆ ਹੋਇਆ ਸੀ, ਸਾਰਿਆਂ ਦਾ ਕਹਿੰਦੇ ਨਾਸ਼ ਕਰ ਦਿੱਤਾ ਆਪ ਜੀ ਨੇ। ਆਗੈ ਗਮਨ ਕੀਨ ਗੁਣ ਖਾਨੇ, ਇਸ ਦਾ ਮਥੁਰਾ ਤੋਂ ਅੱਗੇ ਚੱਲਣਾ ਕੀਤਾ ਗੁਣਾਂ ਦੇ ਖਾਣ ਸਤਿਗੁਰੂ ਨੇ। ਚਾਹੇ ਅਨੇਕ ਉਧਾਰੇ ਪ੍ਰਾਣੀ, ਬਾਲਾ ਜੀ ਤਥਾ ਕਵੀ ਜੀ ਕਹਿੰਦੇ ਜਿਸ ਗੁਰੂ ਨਾਨਕ ਨੇ ਅਨੇਕਾਂ ਪ੍ਰਾਣੀ ਉਧਾਰੇ ਹਨ, ਉਹਨਾਂ ਨੇ ਮਥੁਰਾ ਤੋਂ ਅੱਗੇ ਚੱਲਣਾ ਕੀਤਾ। ਦੋਹਰਾ ਕਰਤਿਓ ਬਚਨ ਬਿਲਾਸ ਕੋ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਕਹਿੰਦੇ ਬਚਨ ਬਿਲਾਸ ਕਰਦਿਆਂ ਕਰਦਿਆਂ, ਦੁੱਖ ਨਾਸ਼ਕ ਸੁਖ ਦਾਏ, ਦੁੱਖਾਂ ਦੇ ਨਾਸ਼ ਕਰਨ ਵਾਲੇ ਤੇ ਸੁਖ ਦੇਣ ਵਾਲੇ ਸਤਿਗੁਰੂ ਹੈ। ਨਗਰ ਅਯੁੱਧਿਆ ਜਹਿ ਹੋਤੋ, ਜਿੱਥੇ ਅਯੁੱਧਿਆ ਨਗਰ ਸ਼ਹਿਰ ਹੈ ਸੀ, ਤੇਹ ਛਿੰਨ ਪਹੁੰਚੇ ਆਏ, ਕਹਿੰਦੇ ਕਿਸ਼ਨ ਵਿੱਚ ਹੀ ਕਹਿੰਦੇ ਬਚਨ ਕਰਦੇ ਕਰਦੇ ਆ ਪੁੱਜੇ ਹਨ। ਚੌਪਈ ਸਰਤਾ ਪਰ ਬੈਠੇ ਗੁਰਪੂਰਨ, ਅਯੁੱਧਿਆ ਸ਼ਹਿਰ ਤੋਂ ਬਾਹਰ ਬਾਹਰ ਜਿੱਥੇ ਉਹ ਸਰਜੂ ਨਦੀ ਚੱਲ ਰਹੀ ਹੈ, ਉਹ ਸਰਜੂ ਨਦੀ ਉੱਪਰ ਪੂਰਨ ਸਤਿਗੁਰੂ ਜਾ ਬੈਠੇ ਹਨ। ਜਗ ਮਹਿ ਦੰਭ ਕੀਨ ਜਿਨ ਚੂਰਨ, ਬਾਲਾ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਜਿਹੜਾ ਪਖੰਡ ਹੈ ਚੂਰਾ ਚੂਰਾ ਕਰ ਦਿੱਤਾ ਹੈ। ਸੁਣ ਸ੍ਰੀ ਨਾਨਕ ਨਾਮ ਕਿਰਪਾਲਾ, ਜਿਹੜੇ ਅਯੁੱਧਿਆ ਵਾਸੀ ਲੋਕ ਹੈ ਉਹਨਾਂ ਨੇ ਸੁਣਿਆ ਵੀ ਗੁਰੂ ਨਾਨਕ ਸਾਹਿਬ ਜੈਲੂ ਕਿਰਪਾਲੂ ਆਏ, ਇਹ ਨਾਮ ਸੁਣ ਸੁਣ ਕੇ ਪੁਰ ਤੇ ਨਰ ਆਏ ਤਤਕਾਲਾ, ਉਸ ਸਵੇਰੇ ਅਯੁੱਧਿਆ ਸ਼ਹਿਰ ਦੇ ਵਿੱਚੋਂ ਬੇਅੰਤ ਲੋਕ ਬੜੀ ਛੇਤੀ ਆ ਪੁੱਜੇ ਹਨ। ਹੁਤੇ ਜਹਾ ਬੇਦੀ ਕੁਲ ਦੀਪਾ, ਜਿੱਥੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਰੂਪ ਸਰਜੂ ਨਦੀ ਦੇ ਕਿਨਾਰੇ ਉੱਪਰ ਬੈਠੇ ਹੋਏ ਸੀ, ਬੈਠੇ ਪੰਡਿਤ ਆਨ ਸਮੀਪਾ, ਬੜੇ ਬੜੇ ਜਿਹੜੇ ਵਿਦਵਾਨ ਲੋਕ ਆ ਕੇ ਸਤਿਗੁਰੂ ਦੇ ਪਾਸ ਸਜ ਗਏ ਬੈਠ ਗਏ। ਬੰਧਨ ਹੈ ਭਾਉ ਉਰ ਧਰ ਕੇ, ਹਰਿ ਦੇ ਵਿੱਚ ਪ੍ਰੇਮ ਧਾਰ ਕੇ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ। ਹਰ ਖਹ ਸੁੰਦਰ ਰੂਪ ਨਿਹਾਰ ਕੇ, ਨਾਨਕ ਸਾਹਿਬ ਦਾ ਸੋਹਣਾ ਸਰੂਪ ਦੇਖ ਦੇਖ ਕੇ ਬਹੁਤ ਹੀ ਪ੍ਰਸੰਨ ਹੁੰਦੇ ਹਨ। ਭਈ ਸਮੀਪ ਭੂਰ ਜਬ ਪੀਰਾ, ਇਸ ਤਰ੍ਹਾਂ ਵਿਦਵਾਨਾਂ ਦੀ ਅਯੁੱਧਿਆ ਦੇ ਲੋਕਾਂ ਦੀ ਬਹੁਤ ਤਕੜੀ ਮਹਾਰਾਜ ਕੋਲ ਭੀੜ ਹੋ ਗਈ ਹੈ। ਬੋਲੇ ਸਭ ਸੋ ਗੁਣੀ ਗਹੀਰਾ, ਸਾਰਿਆਂ ਲੋਕਾਂ ਵਿਦਵਾਨਾਂ ਦੇ ਤੇ ਸਾਥ ਗੁਰੂ ਨਾਨਕ ਸਾਹਿਬ ਜੋ ਗੁਣਾਂ ਦੇ ਸਮੁੰਦਰ ਵਚਨ ਬੋਲੇ ਰਾਮ ਗਏ ਲੈ ਕਾਰ ਸੰਗ ਨਗਰੀ। ਕਹਿੰਦੇ ਵੀ ਅਸੀਂ ਤਾਂ ਸੁਣਿਆ ਪੁਰਾਣਾ ਸੁਣਿਆ ਵੀ ਰਾਮ ਜੀ ਤਾਂ ਅਯੁੱਧਿਆ ਨਗਰੀ ਆਪਣੇ ਅਨਸਾਰੀ ਨਾਲ ਹੀ ਲੈ ਗਏ ਸੀ। ਨੀਚ ਊਚ ਨਰ ਨਾਰੀ ਸਗਰੀ, ਉੱਚੀ ਜਾਤ ਦਾ ਭਾਵੇਂ ਨੀਚ ਜਾਤ ਦਾ ਜਾਂ ਇਸਤਰੀ ਸੀ ਪੁਰਸ਼ ਸੀ, ਸਾਰੇ ਕਹਿੰਦੇ ਨਗਰੀ ਨੂੰ ਨਾਲ ਹੀ ਲੈ ਗਏ ਸੀ ਬਕੁੰਠ ਵਿੱਚ। ਦੋਹਰਾ ਇਹ ਆਈ ਕਿਹਤੇ ਅਬ ਹੈ, ਕਹਿੰਦੇ ਵਿਦਵਾਨੋ ਵੀ ਸਾਨੂੰ ਦੱਸੋ ਆ ਅਯੁੱਧਿਆ ਨਗਰੀ ਫਿਰ ਦੂਜੀ ਵਾਰ ਕਿੱਥੋਂ ਆ ਗਈ, ਉਹ ਤਾਂ ਨਾਲ ਲੈ ਗਏ ਸੀ ਉੱਪਰ। ਦੀਸਤ ਉੱਚੇ ਥਾਂ ਧਾਮ, ਦੇਖਦੇ ਹਾਂ ਕਹਿੰਦੇ ਅਯੁੱਧਿਆ ਸ਼ਹਿਰ ਦੇ ਵਿੱਚ ਉੱਚੇ ਉੱਚੇ ਮੁਕੱਲ ਮਨ ਭਗਵਾਨ ਬੜੇ ਆ, ਬੜੀਆਂ ਅਟਾਰੀਆਂ ਮਹੱਲਾਂ ਬਣੀਆਂ ਦਿਸ ਰਹੀਆਂ। ਸੁਣ ਪੰਡਤ ਸਭ ਕਹਿਤ ਭੇ, ਸੁਣ ਕੇ ਜਿਹੜੇ ਪੜ੍ਹੇ ਲਿਖੇ ਵਿਦਵਾਨ ਸੀ ਉਹ ਕਹਿਣ ਲੱਗੇ ਸਤਿਗੁਰੂ ਜੀ ਨੂੰ, ਜੀ ਲਏ ਸੰਗ ਰਾਮ। ਜਿਹੜਾ ਅਯੁੱਧਿਆ ਸ਼ਹਿਰ ਹੈ ਨਾ, ਇਹ ਨੀ ਨਾਲ ਲੈ ਕੇ ਗਏ ਸੀ, ਇਹ ਜਿਹੜੇ ਅਯੁੱਧਿਆ ਸ਼ਹਿਰ ਵਿੱਚ ਲੋਕ ਵਸਦੇ ਸੀ ਨਾ, ਉਹਨਾਂ ਨੂੰ ਨਾਲ ਲੈ ਕੇ ਗਏ ਸੀ। ਚੌਪਈ ਮੰਦਰ ਸਭ ਧਰਨੀ ਪਰ ਰਹੇ, ਜਿਹੜੇ ਅਯੁੱਧਿਆ ਸ਼ਹਿਰ ਦੇ ਮਕਾਨ ਸੀ ਮਹਿਲ ਮਾਣੀਆਂ, ਉਹ ਤਾਂ ਸਾਰੀ ਧਰਤੀ ਉੱਪਰ ਹੀ ਰਹਿ ਗਏ ਸੀ। ਗਏ ਬਿਕੁੰਠ ਜੀਵ ਜੇ ਅਹੇ, ਜਿਹੜੇ ਇਹਨਾਂ ਅਯੁੱਧਿਆ ਸ਼ਹਿਰ ਦੇ ਘਰਾਂ ਵਿੱਚ ਵਸਦੇ ਸੀ ਉਹ ਕਹਿੰਦੇ ਰਾਮ ਜੀ ਦੇ ਨਾਲ ਬਿਕੁੰਠ ਵਿੱਚ ਚਲੇ ਗਏ। ਸ੍ਰੀ ਨਾਨਕ ਪੁਨ ਬੈਨ ਉਚਾਰੇ, ਗੁਰੂ ਮਹਾਰਾਜ ਨੇ ਸੁਣ ਕੇ ਫਿਰ ਅਯੁੱਧਿਆ ਵਾਸੀ ਵਿਦਵਾਨਾਂ ਅਤੇ ਲੋਕਾਂ ਨੂੰ ਬਚਨ ਕਹੇ। ਗਏ ਬਿਕੁੰਠ ਸੋ ਦਰਸ ਨਿਹਾਰੇ, ਦੇਖ ਲੋ ਵੀ ਜਿਨ੍ਹਾਂ ਨੇ ਰਾਮ ਜੀ ਦੇ ਦਰਸ਼ਨ ਕੀਤੇ ਸ਼ਰਧਾ ਤਾਰੀ ਉਹਨਾਂ ਦਾ ਨਾਮ ਜਪਿਆ ਉਹ ਬਿਕੁੰਠ ਵਿੱਚ ਚਲੇ ਗਏ। ਆਪ ਤੁਮ ਤੇਹ ਕੋ ਸਿਮਰੋ ਨਾਮੋ, ਗੰਗਾ ਵੀ ਹੁਣ ਤੁਸੀਂ ਉਸੇ ਭਗਵਾਨ ਦਾ ਨਾਮ ਸਿਮਰੋ। ਹੋ ਹੈ ਤੁਮਾਰੋ ਬੈਕੁੰਠ ਧਾਮੋ, ਤੁਹਾਡਾ ਵੀ ਮਰਨ ਤੋਂ ਬਾਅਦ ਕਹਿੰਦੇ ਮੁਕੁੰਠ ਵਿੱਚ ਘਰ ਹੋ ਜਾਏਗਾ, ਤੁਸੀਂ ਬਿਕੁੰਠ ਵਿੱਚ ਚਲੇ ਜਾਓ। ਗੁਰ ਸੋ ਮਿਲ ਭਗਤੀ ਉਰ ਧਾਰੋ, ਹਾਂ ਪੂਰੇ ਗੁਰੂ ਨਾਲ ਮਿਲ ਕੇ ਤੇ ਫਿਰ ਦੇ ਵਿੱਚ ਜਿਹੜੀ ਪ੍ਰੇਮ ਨਾਲ ਭਗਤੀ ਕਰਨੀ ਉਹ ਪਕਾਓ ਤਾਰੋ। ਧਿਆਨ ਕਰੋ ਬੰਧਨ ਛੁਟਕਾਰੋ, ਇਸ ਤਰ੍ਹਾਂ ਪਰਮੇਸ਼ਰ ਦਾ ਧਿਆਨ ਕਰੋ, ਜਿਹੜੇ ਮੋਹ ਮਮਤਾ ਦੇ ਬੰਧਨ ਉਹ ਤਾਂ ਛੁਟਕਾਰਾ ਪਾ ਲਓ। ਸਤਿਗੁਰ ਦਰਸ ਸਫਲ ਸੁਖਦਾਈ, ਹਾਂ ਕਹਿੰਦੇ ਪੂਰੇ ਸਤਿਗੁਰੂ ਜਿਹੜਾ ਦਰਸ਼ਨ ਕਰਨਾ ਹੈ ਪੂਰਨ ਸੁਖਦਾਈ ਹੁੰਦਾ ਹੈ। ਜਪ ਹੋ ਨਾਮ ਹੋਏ ਅੰਤ ਸਹਾਈ, ਪੂਰੇ ਸਤਿਗੁਰੂ ਦੁਆਰਾ ਉਪਦੇਸ਼ ਲੈ ਕੇ ਨਾਮ ਜਪੋ, ਅੰਤ ਦੇ ਸਮੇਂ ਉਹ ਸਹਾਈ ਹੋਊਗਾ ਨਾਮ ਜਪਿਆ ਪੂਰੇ ਗੁਰੂ ਦੁਆਰਾ। ਗੁਰਮੁਖ ਹੋਵਾਹ ਤਜ ਹੋ ਬਿਕਾਰਾ, ਹਾਂ ਬਈ ਗੁਰਮੁਖ ਬਣ ਕੇ ਜਿਹੜੇ ਬਿਕਾਰ ਹੈ ਮੰਦ ਕਰਮ ਉਹ ਛੱਡ ਦੇ। ਆਪ ਤਰਹੋ ਕਰ ਪਿਤਰ ਉਧਾਰਾ, ਇਸ ਤਰ੍ਹਾਂ ਗੁਰਮੁਖ ਬਣ ਕੇ ਤਰ ਜਾਓ, ਆਪਣੇ ਮਰੇ ਹੋਏ ਬਜ਼ੁਰਗਾਂ ਦਾ ਵੀ ਤਾਪ ਉਤਾਰ ਉਤਾਰਾ ਕਰ ਲਓ। ਦੋਹਰਾ ਸੁਨ ਪੰਡਤ ਭੂਜਨ ਕੀਓ, ਅਯੁੱਧਿਆ ਸ਼ਹਿਰ ਦੇ ਜਿਹੜੇ ਵਿਦਵਾਨ ਸੀ ਉਹਨਾਂ ਨੇ ਸੁਣ ਕੇ ਸਤਿਗੁਰੂ ਅੱਗੇ ਪ੍ਰਸ਼ਨ ਕੀਤਾ, ਪੁੱਛਣਾ ਕੀਤਾ, ਗੁਰੂ ਕਿਤਕ ਪਰਕਾਰ, ਰਾਏ ਥੋੜਾ ਜਿਹਾ ਨਿਰੰਗਰ ਕਰਕੇ ਦੱਸੋ ਵੀ ਕਿੰਨੇ ਜਿਹੜੇ ਗੁਰੂ ਉਹ ਕਿੰਨੇ ਤਰ੍ਹਾਂ ਦੇ ਹੁੰਦੇ। ਉੱਤਰ ਦੇਨੇ ਹੇਤ ਤਬ, ਗੁਰੂ ਮਹਾਰਾਜ ਨੇ ਇਹਦਾ ਉੱਤਰ ਦੇਣ ਵਾਸਤੇ ਤਦ ਬੋਲੇ ਗੁਰੂ ਉਦਾਰ, ਜੋ ਗੁਰੂ ਨਾਨਕ ਸਾਹਿਬ ਬਹੁਤ ਮਹਾਨ ਸ੍ਰੇਸ਼ਟ ਇਉਂ ਬਚਨ ਬੋਲੇ। ਚੌਪਈ ਇੱਕ ਪੰਡਤ ਗੁਰ ਇੱਕ ਅਵਧੂਤਾ, ਕਹਿੰਦੇ ਇੱਕ ਤਾਂ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਉਹ ਵੀ ਕਹਿੰਦੇ ਗੁਰੂ ਵਰਗਾ ਹੀ ਹੁੰਦਾ, ਇੱਕ ਜਿਹੜਾ ਕੋਈ ਇਸ ਤਰ੍ਹਾਂ ਕਹਿੰਦੇ ਨਾਮ ਜਪ ਕੇ ਕਿਸੇ ਅਵਸਥਾ ਖੁੱਲ ਜੇ ਹੋਵੇ ਅਨਪੜ੍ਹ, ਉਹ ਅਨਪੜ੍ਹ ਅਵਧੂਤ ਵੀ ਹੁੰਦਾ ਹੈ। ਮਹਾਂਪੁਰਖ ਇੱਕ ਜੇ ਮਤ ਪੂਰਾ ਪੂਤਾ, ਕਹਿੰਦੇ ਜਿਹੜਾ ਮਹਾਨ ਪਵਿੱਤਰ ਬੁੱਧੀ ਆਤਮ ਵਿਸ਼ੈਣੀ ਬੁੱਧ ਬੁੱਧ ਵਾਲਾ ਮਹਾਂਪੁਰਖ ਹੈ ਉਹ ਮਹਾਨ ਹੁੰਦਾ ਹੈ। ਲਖਿਅਨ ਸੁਣ ਹੋ ਭਿੰਨ ਮਨ ਮਨ ਹੋ, ਤਿੰਨਾਂ ਦੇ ਕਹਿੰਦੇ ਵੱਖਰੇ ਵੱਖਰੇ ਲੱਛਣ ਸੁਣ ਲੋ ਤੇ ਫਿਰ ਮਨ ਵਿੱਚ ਮੰਨ ਲੋ ਧਾਰ ਲੋ। ਜੇ ਪੰਡਤ ਤਿੰਨ ਕੋ ਇਉ ਜਾਣੋ, ਜਿਹੜਾ ਕੋਈ ਪੜ੍ਹਿਆ ਲਿਖਿਆ ਗੁਰੂ ਹੈ ਉਹ ਤਾਂ ਕਹਿੰਦੇ ਵਿਦਵਾਨ ਇਉ ਮਨ ਵਿੱਚ ਸਮਝ ਲੋ ਧਾਰ ਲੋ। ਅਨ ਤਾਰੂ ਜਾਂ ਬਚਨ ਅਲਾਏ, ਜਿਵੇਂ ਕਹਿੰਦੇ ਆਪ ਤਾਂ ਤਰਨਾ ਜਾਣਦਾ ਨਾ ਹੋਵੇ, ਤੇ ਅਨ ਤਾਰੂ ਜਿਹੜਾ ਤਰਨ ਨਹੀਂ ਜਾਣਦਾ ਤੇ ਨਦੀ ਦੇ ਕਿਨਾਰੇ ਖੜੋਤਾ ਹੋਇਆ ਬਚਨ ਕਹੇ ਉੱਚੀ ਉੱਚੀ। ਨਦੀ ਪਾਰ ਤਟ ਹੋਤ ਲਖਾਏ, ਨਦੀ ਦਾ ਪਾਰਲਾ ਕਿਨਾਰਾ ਜਾਣਿਆ ਜਾਂਦਾ, ਉਹ ਸਾਹਮਣੇ ਕਿਨਾਰਾ ਦਿਸ ਰਿਹਾ ਲੋਕੋ। ਤਰਹੋ ਤਾਹੇ ਹੋਵਹ ਗੇ ਪਾਰੂ, ਇਸ ਕਰਕੇ ਵੀ ਤੁਸੀਂ ਤਰੋ, ਇਸ ਤੋਂ ਤਾਰੀ ਲਾ ਕੇ ਤੇ ਪਾਰ ਲੰਘ ਜਾਓਗੇ। ਤਰਨਹ ਜਾਨਹ ਕਰ ਹੈ ਉਚਾਰੂ, ਆਪ ਕਹਿੰਦੇ ਉਹ ਤਰਨ ਜਾਣਦਾ ਨਹੀਂ ਹੈ, ਦੂਜਿਆਂ ਨੂੰ ਉਚਾਰਨ ਕਰਦਾ ਵੀ ਇਸ ਤਰ੍ਹਾਂ ਤਾਰੀ ਲਾਓ ਤੇ ਨਦੀ ਤੋਂ ਪਾਰ ਲੰਘ ਜਾਓ, ਕਿਨਾਰੇ ਪਹੁੰਚ ਜਾਓ। ਆਪ ਨ ਕਰ ਹੈ ਦੇ ਤੋ ਉਪਦੇਸ਼ਾ, ਕਹਿੰਦੇ ਆਪ ਤਾਂ ਇਸੇ ਤਰ੍ਹਾਂ ਜਿਹੜਾ ਕੋਈ ਉਹ ਪੰਡਿਤ ਗੁਰੂ ਹੁੰਦਾ ਪੜ੍ਹਿਆ ਲਿਖਿਆ, ਕਹਿੰਦੇ ਆਪ ਤਾਂ ਕਮਾਈ ਕਰਦਾ ਨੀ, ਆਪ ਤਾਂ ਤਰਦਾ ਨੀ, ਦੂਜਿਆਂ ਨੂੰ ਤਰਨ ਦਾ ਉਪਦੇਸ਼ ਦਿੰਦਾ ਹੈ। ਪੰਡਿਤ ਗੁਰ ਜਾਣ ਹੋ ਤੁਮ ਐਸਾ, ਕਹਿੰਦੇ ਜਿਹੜਾ ਪੜ੍ਹਿਆ ਲਿਖਿਆ ਵਿਦਵਾਨ ਗੁਰੂ ਉਹ ਤਾਂ ਇਸ ਤਰ੍ਹਾਂ ਹੈ ਜਿਵੇਂ ਅਨਤਾਰੂ ਪੁਰਸ਼ ਦਾ, ਆਪ ਤਰਨ ਨੀ ਜਾਣਦਾ, ਲੋਕਾਂ ਨੂੰ ਦੱਸਦਾ ਤਰਨ ਦਾ ਢੰਗ ਤਰੰਗ। ਵੇਦ ਪੁਰਾਣਨ ਕਰ ਹੈ ਬਖਿਆਨਾ, ਵੇਦਾਂ ਪੁਰਾਣਾਂ ਦੇ ਵਿੱਚੋਂ ਪੜ੍ਹ ਪੜ੍ਹ ਕੇ ਸਲੋਕ ਸੁਣਾਈ ਜਾਂਦਾ। ਲੋਭ ਮੋਹ ਮਹਿ ਬੈਸ ਬਿਹਾਨਾ, ਧਨ ਦੇ ਲੋਭ ਵਿੱਚ, ਪਰਿਵਾਰ ਦੇ ਲੋਭ ਵਿੱਚ ਹੀ ਇਸ ਤਰ੍ਹਾਂ ਕਹਿੰਦੇ ਉਮਰ ਉਹਦੀ ਬੀਤ ਜਾਂਦੀ। ਦੋਹਰਾ ਪੁੰਨ ਮਿਲਣ ਕੋ ਜਾਣੀਏ, ਜਿਹੜਾ ਕੋਈ ਪੜ੍ਹਿਆ ਲਿਖਿਆ ਨੂੰ ਮਿਲਦਾ ਕਹਿੰਦੇ ਪੁੰਨਤਾ ਹੁੰਦਾ। ਹੋਤ ਨਰਦੈ ਗਿਆਨ, ਉਹਦੇ ਵਿਦਵਾਨ ਕੋਲ ਹਿਰਦੇ ਵਿੱਚ ਬ੍ਰਹਮ ਗਿਆਨੀ ਹੋ ਸਕਦਾ ਹੈ। ਪੁੰਨ ਜੈ ਹੈ ਅਵਧੂਤ ਗੁਰ, ਹਾਂਜੀ ਪੁੰਨ ਜੋ ਹੈ ਅਵਧੂਤ ਗੁਰ। ਫਿਰ ਕਹਿੰਦੇ ਜਿਹੜਾ ਅਨਪੜ੍ਹ ਹੈ ਨਾ, ਕੋਈ ਕਮਾਈ ਕਰ ਲਈ ਗਿਆਨ ਹੋ ਗਿਆ, ਅਨਪੜ੍ਹ ਜਿਹੜਾ ਗੁਰੂ ਹੈ, ਵਿਦਿਆ ਤੇ ਅਣਜਾਣ, ਉਹਨੇ ਬ੍ਰਹਮ ਵਿਦਿਆ ਪੜ੍ਹੀ ਨਹੀਂ ਹੈ, ਸ਼ਾਸਤਰ ਵਿਦਿਆ ਤੋਂ ਅਣਜਾਣ ਹੈ, ਕੁਝ ਨਹੀਂ ਆਉਂਦਾ। ਚੌਪਈ ਮਿਲਾ ਸੰਤ ਕੋ ਜੋਗਹਿ ਪਾਇਓ, ਕਹਿੰਦੇ ਇਸ ਤਰ੍ਹਾਂ ਕੋਈ ਪੂਰਨ ਸੰਤ ਮਿਲ ਲਿਆ ਜਿਸ ਕਰਕੇ ਉਸਨੇ ਪਰਮੇਸ਼ਰ ਵਿੱਚ ਜੁੜਨਾ ਪਾ ਲਿਆ। ਭਇਓ ਗਿਆਨ ਔਰ ਮੋਹ ਮਿਟਾਇਓ, ਉਹ ਇਸ ਤਰ੍ਹਾਂ ਕਹਿੰਦੇ ਹਿਰਦੇ ਵਿੱਚ ਬ੍ਰਹਮ ਗਿਆਨ ਹੋ ਗਿਆ, ਹਿਰਦੇ ਵਿੱਚੋਂ ਉਹ ਮਮਤਾ ਨੂੰ ਮਿਟਾ ਲਿਆ। ਆਪ ਤਰੈ ਭਵ ਸਾਗਰ ਸੋਏ, ਐਸਾ ਜਿਹੜਾ ਅਨਪੜ੍ਹ ਹੈ ਨਾ, ਕਮਾਈ ਕਰਕੇ ਗਿਆਨ ਪ੍ਰਾਪਤ ਕਰਨ ਵਾਲਾ, ਆਪ ਤਰ੍ਹਾਂ ਸੰਸਾਰ ਸਮੁੰਦਰ ਤੋਂ ਉਤਰ ਜਾਂਦਾ ਹੈ। ਔਰ ਉਧਾਰ ਨ ਤੇਹ ਤੇ ਹੋਏ, ਹੋਰ ਕਹਿੰਦੇ ਉਸ ਤੋਂ ਕਿਸੇ ਦਾ ਉਧਾਰ ਨਹੀਂ ਹੁੰਦਾ, ਕਿਸੇ ਤੋਂ ਕਲਿਆਣ ਮੁਕਤੀ ਨਹੀਂ ਹੁੰਦੀ। ਜਿਉਂ ਜਲ ਬਿਖੈ ਲਸਟ ਕਾ ਜਾਈ, ਤਾਂ ਵੀ ਵਿਦਵਾਨਾ ਜਿਵੇਂ ਜਲ ਦੇ ਉੱਪਰ ਜਿਹੜੀ ਸੋਟੀ ਜੀ ਤਰਦੀ ਜਾਂਦੀ ਹੁੰਦੀ। ਆਪ ਤਰੈ ਨਹਿ ਔਰ ਤਰਾਈ, ਉਹ ਸੋਟੀ ਆਪ ਤਾਂ ਤਰ ਜਾਂ ਤਰਦੀ ਹੈ ਤੇ ਹੋਰ ਨੂੰ ਨਹੀਂ ਤਰਾ ਸਕਦੀ। ਇਸ ਤਰ੍ਹਾਂ ਜਿਹੜੇ ਅਨਪੜ੍ਹ ਆਪ ਤਾਂ ਤਰ ਸਕਦੇ ਆ, ਹੋਰ ਨੀ ਕਿਸੇ ਨੂੰ ਪਾਰ ਲੰਘਾ ਸਕਦੇ। ਪੁੰਜ ਮਹਾਂਪੁਰਖ ਗੁਰ ਜਨ ਹੋ, ਜਿਹੜੇ ਵੀ ਮਹਾਂਪੁਰਖ ਆ ਉਹ ਕਹਿੰਦੇ ਪੂਰਨ ਗੁਰੂ ਹੁੰਦੇ, ਜਾਣ ਲੋ ਸਭ ਵਿਦਿਆ ਮਹਿ ਨਿਪੁੰਨ ਪਛਾਣ, ਸਭ ਤਰ੍ਹਾਂ ਦੀ ਵਿਦਿਆ ਵਿੱਚ ਸਿਆਣੇ ਹੁੰਦੇ ਆ, ਪਛਾਣ ਲਓ। ਤਿੰਨ ਕੋ ਮਿਲ ਹੈ ਮਨੁਜ ਜੇ ਜਾਈ, ਉਹ ਜਿਹੜੇ ਕਮਾਈ ਵਾਲੇ ਆ, ਬ੍ਰਹਮ ਨਿਸ਼ਠੀ ਬ੍ਰਹਮ ਸੋਤੀ, ਜੇ ਉਹਨਾਂ ਨੂੰ ਕੋਈ ਜਾ ਕੇ ਮਨੁੱਖ ਮਿਲ ਜਾਵੇ, ਹੋਇਆ ਉਧਾਰ ਸਹਿਜੇ ਗਤ ਪਾਈ, ਸਹਿਜੇ ਉਹਦਾ ਉਧਾਰ ਹੋ ਜਾਂਦਾ, ਸੁੱਤੇ ਸਦੀਓ ਮੁਕਤੀ ਪਾ ਲੈਂਦਾ ਪੁਰਸ਼। ਜੇ ਉਪਦੇਸ਼ਾਂ ਦੇ ਹੈ ਗਿਆਨਾ, ਉਹ ਪੜ੍ਹੇ ਲਿਖੇ ਹੁੰਦੇ ਨਾਲ ਕਮਾਈ ਕੀਤੀ ਹੁੰਦੀ ਹੈ, ਜਿਸ ਕਰਕੇ ਜਿਹਨੂੰ ਉਪਦੇਸ਼ ਦਿੰਦੇ ਤੇ ਉਹਨੂੰ ਗਿਆਨ ਵੀ ਦੇ ਦਿੰਦੇ। ਐਸੇ ਮਹਾਂਪੁਰਖ ਸੁਖਦਾਨ, ਐਸੇ ਜਿਹੜੇ ਮਹਾਂਪੁਰਖ ਉਹ ਹਰ ਇੱਕ ਮਨੁੱਖ ਲਈ ਬੜੇ ਸੁਖਦਾਨ, ਸੁਖ ਦੇਣ ਵਾਲੇ ਹੁੰਦੇ। ਦੋਹਰਾ ਤਿੰਨ ਕੋ ਦੇਖ ਅਚਾਰ ਨਰ, ਉਹਨਾਂ ਜਿਹੜੇ ਗੁਰਮੁਖ ਮਹਾਂਪੁਰਖ ਉਹਨਾਂ ਦਾ ਮਨੁੱਖ ਕਹਿੰਦੇ ਰੋਜ਼ ਦਾ ਕਰਤੱਵ ਦੇਖ ਕੇ, ਜੇ ਕੋ ਆਪ ਕਮਾਏ, ਇਹ ਕਹਿੰਦੇ ਆਪ ਕੋਈ ਕਮਾ ਲਵੇ, ਆਪ ਉਸ ਤਰ੍ਹਾਂ ਕਮਾਈ ਕਰਨ ਲੱਗ ਜਾਏ, ਸਵਸਥ ਹੋਤ ਤਿੰਨ ਕੋ ਸਦਾ, ਉਹਨਾਂ ਦਾ ਹਮੇਸ਼ਾ ਫਿਰ ਕਹਿੰਦੇ ਭਲਾ ਹੋ ਜਾਂਦਾ, ਉਹਨਾਂ ਦੀ ਕਲਿਆਣ ਹੋ ਜਾਂਦੀ। ਜਮਪੁਰ ਕੋ ਨਹਿ ਜਾਏ, ਉਹ ਵੀ ਫਿਰ ਜਮਪੁਰੀ ਨੂੰ ਧਰਮਰਾਜ ਦੇ ਕੋਲ ਨਹੀਂ ਜਾਂਦਾ ਹੈ। ਚੌਪਈ ਨਰ ਜਿਹ ਪਾਰ ਲੰਘਾਵਨ ਹੋਏ, ਜਿਵੇਂ ਕਹਿੰਦੇ ਜਿਸਨੇ ਕਹਿੰਦੇ ਲੋਕਾਂ ਨੂੰ ਪਾਰ ਲੰਘਾਉਣਾ ਹੋਵੇ, ਜਾਂ ਜਿਵੇਂ ਲੋਕਾਂ ਨੂੰ ਕਹਿੰਦੇ ਨਦੀ ਤੋਂ ਪਾਰ ਲੰਘਾਉਣ ਵਾਲਾ ਹੁੰਦਾ ਹੈ, ਪਾਰ ਕਰ ਕਰੈ ਕੇਵਟ ਸਮ ਸੋਏ। ਕਹਿੰਦੇ ਮਲਾਹ ਦੇ ਸਮਾਨ, ਕਹਿੰਦੇ ਲੋਕਾਂ ਨੂੰ ਪਾਰ ਕਰਦਾ, ਜਿਹੜਾ ਪਾਰ ਕਰਦਾ ਲੋਕਾਂ ਨੂੰ ਉਹ ਮਲਾਹ ਦੇ ਸਮਾਨ ਹੀ ਹੁੰਦਾ ਹੈ। ਕਿਸੀ ਤੁਲਾ ਦੇ ਕਿਹ ਸਰ ਨਾਈ, ਜਿਹੜਾ ਪਾਰ ਨਗਾਉਣ ਵਾਲਾ ਮਲਾਹ ਹੈ ਕਿਸੇ ਨੂੰ ਤੁਲਾ ਜਾ ਦੇ ਦਿੰਦਾ ਹੈ। ਇਸ ਤਰ੍ਹਾਂ ਉਹ ਥੋੜ੍ਹੇ ਜਿਹੇ ਜਿਹੜੀਆਂ ਲੁੱਕਣਾ ਲੁੱਕਣਾ ਜਿਹੀਆਂ ਬੰਨ ਕੇ ਅਤੇ ਉਹਨਾਂ ਨੂੰ ਉਹਦੇ ਉੱਤੇ ਬਿਠਾ ਦੇਣਾ, ਤੁਲਾ ਕਹਿ ਦਿੰਦੇ ਹਨ। ਇਸ ਤਰ੍ਹਾਂ ਕਿਸੇ ਨੂੰ ਉਹ ਤੁਲਾ ਦੇ ਦਿੰਦਾ ਹੈ। ਕਿਸਹੂੰ ਨੌਕਾ ਦੇ ਤਾਂ ਚੜ੍ਹਾਈ, ਕਹੂੰ ਤੁਲਾ ਦੇ, ਕਿਸੀ ਤੁਲਾ ਦੇ ਕਿਸੇ ਸਰਨਾਈ, ਕਿਸੇ ਨੂੰ ਸਰਨਾਈ ਦੇ ਦਿੰਦਾ ਹੈ, ਭਾਵ ਕਿਸੇ ਨੂੰ ਉਹ ਮਸ਼ਕ ਜੀ ਦੇ ਦਿੰਦਾ ਜਿਹਦੇ ਵਿੱਚ ਹਵਾ ਜੀ ਭਰੀ ਹੋ ਬਗਲਾਂ ਵਿੱਚ ਲੈ ਕੇ ਪਾਰ ਹੋ ਜਾਂਦਾ ਨਦੀ ਤੋਂ। ਕਿਸ ਨੂੰ ਨੌਕਾ ਦੇ ਤੇ ਚੜਾਈ, ਕਿਸੇ ਨੂੰ ਕਹਿੰਦੇ ਬੇੜੀ ਉੱਪਰ ਚੜਾ ਦਿੰਦਾ ਹੈ। ਤੇ ਕੇ ਦਰਸ਼ਨ ਕਲਮਲ ਜਾਈ, ਇਸ ਤਰ੍ਹਾਂ ਕਹਿੰਦੇ ਜਿਹੜਾ ਇਹੋ ਜਿਹਾ ਹੈ ਉਹਦੇ ਦਰਸ਼ਨ ਕੀਤਿਆਂ ਪਾਪ ਚਲੇ ਜਾਂਦੇ। ਮਹਾਂਪੁਰਖ ਗੁਰ ਸਭ ਸੁਖ ਦਾਈ, ਜਿਹੜਾ ਮਹਾਂਪੁਰਖ ਹੈ ਉਹ ਸਾਰੇ ਸੁਖ ਦੇਣ ਵਾਲਾ ਹੁੰਦਾ ਹੈ। ਗੁਣ ਖਾਨੀ ਤੇ ਸੁਣ ਅਸ ਬਾਨੀ, ਦੇ ਖਾਣ ਸਤਿਗੁਰੂ ਨਾਲ ਤੂੰ ਐਸੇ ਬਚਨ ਸੁਣ ਕੇ ਪਰਮ ਪ੍ਰੇਮ ਮੈਂ ਮਤ ਲਪਟਾਨੀ। ਨੇਜ ਦਿਆ ਵਾਸੀ ਲੋਕ ਹੈ ਸਾਰਿਆਂ ਦੀ ਅਕਲ ਉਹ ਬੜੇ ਪ੍ਰੇਮ ਵਿੱਚ ਲੀਨ ਹੋ ਗਈ ਹੈ। ਕਹਿ ਪਦ ਪੰਕਜ ਬਿਨੈ ਬਖਾਨ ਹੈ, ਮਹਾਰਾਜ ਦੇ ਚਰਨਾਂ ਦੇ ਫੜ ਕੇ ਸਾਰੇ ਕਹਿੰਦੇ ਬੇਨਤੀ ਦੇ ਬਚਨ ਕਹਿੰਦੇ ਹੈ। ਮੁਕਤ ਦਾਨ ਦਾ ਰੂਪ ਪਛਾਨ ਹੈ, ਹਾਂ ਬਈ ਇਹ ਮੁਕਤੀ ਦਾ ਦਾਨ ਦੇਣ ਵਾਲੇ ਸਰੂਪ ਹੈ ਮਹਾਰਾਜ ਪਛਾਣ ਦੇ ਜਾਣ ਦੇ। ਭਾਵ ਸਾਗਰ ਮਹ ਹੈ ਦੁੱਖ ਭਾਰਾ, ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਸੰਸਾਰ ਸਮੁੰਦਰ ਦਾ ਬੜਾ ਭਾਰੀ ਦੁੱਖ ਹੈ। ਨਿਜ ਕਰਨਾ ਕਰ ਕਰੋ ਉਧਾਰਾ, ਗੁਰੂ ਨਾਨਕ ਸਾਹਿਬ ਸੰਤ ਤੁਸੀਂ ਆਪਣੀ ਕਿਰਪਾ ਕਰਕੇ ਤਰਸ ਕਰਕੇ ਸਾਡਾ ਉਧਾਰ ਕਰ ਦਿਓ, ਸਾਨੂੰ ਪਾਰ ਲੰਘਾ ਦਿਓ ਸੰਸਾਰ ਸਮੁੰਦਰ ਤੋਂ। ਦੋਹਰਾ ਸਿੱਖ ਆਪਣੇ ਕੀਜੀਏ, ਗੁਰੂ ਨਾਨਕ ਸਾਹਿਬ ਸਾਨੂੰ ਆਪਣੇ ਸਿੱਖ ਬਣਾ ਲਈ। ਸ਼ੁਭ ਉਪਦੇਸ਼ ਦ੍ਰਿੜਾਏ, ਬੜਾ ਚੰਗਾ ਜਿਹੜਾ ਉਪਦੇਸ਼ ਪੱਕਿਆ ਕਰਾ ਕੇ। ਜਸ ਤੁਮਰਾ ਸਰਵਨਨ ਸੁਣਿਓ, ਕਿ ਤੁਹਾਡਾ ਜਿਹੜਾ ਸ੍ਰੇਸ਼ਟ ਜਸ ਅਸੀਂ ਕੰਨਾਂ ਨਾਲ ਸੁਣਿਆ। ਦਰਸ ਦਿਓ ਅਬ ਆਏ, ਤੁਸੀਂ ਮਹਾਰਾਜ ਸਾਡੇ ਸ਼ਹਿਰ ਵਿੱਚ ਹੀ ਆ ਕੇ ਦਰਸ਼ਨ ਬਖਸ਼ ਦਿੱਤੇ ਹਨ। ਚੌਪਈ ਤਿਨਕੀ ਦੇਖ ਦੀਨਤਾ ਦਿਆਲਾ, ਜਿਹੜੇ ਅਯੁੱਧਿਆ ਵਾਸੀ ਲੋਕ ਹੈ ਵਿਦਵਾਨ ਉਹਨਾਂ ਦੀ ਮਹਾਰਾਜ ਨੇ ਦੀਨਤਾ ਦੇ ਕੇ ਨਿਮਰਤਾ ਦੇ ਕੇ ਦੇਤ ਭਏ ਉਪਦੇਸ਼ ਰਸਾਲਾ, ਸੋਹਣਾ ਜਿਹੜਾ ਉਪਦੇਸ਼ ਹੈ ਉਹਨਾਂ ਨੂੰ ਸਤਿਗੁਰੂ ਫਿਰ ਦੇਣ ਲੱਗ ਪਏ। ਜਗਤ ਜਾਨੀਏ ਹਿਰਦੇ ਅਨਿਤਾ, ਕਹਿੰਦੇ ਅਯੁੱਧਿਆ ਵਾਸੀ ਲੋਕੋ ਸਾਰੇ ਸੰਸਾਰ ਨੂੰ ਨਾਸਵੰਤ ਜਾਣ ਲਈਏ ਹਿਰਦੇ ਵਿੱਚ। ਸਤ ਨਾਮ ਸਿਮਰਹ ਨਿਤ ਚਿਤਾ, ਚਿਤ ਵਿੱਚ ਕਹਿੰਦੇ ਹਮੇਸ਼ਾ ਸਤ ਨਾਮ ਵਾਹਿਗੁਰੂ ਸਿਮਰਦੇ ਰਹੋ। ਮਨ ਰੋਕਣ ਕੋ ਕਰ ਅਭਿਆਸਾ, ਮਨ ਨੂੰ ਰੋਕਣ ਦਾ ਹਮੇ ਅਭਿਆਸ ਸਾਧਨ ਕਰਦੇ ਰਹੋ। ਹੋਇ ਤੁਮਕੋ ਪ੍ਰਾਪਤ ਸੁਖ ਰਾਸਾ, ਇਸ ਤਰ੍ਹਾਂ ਫਿਰ ਤੁਹਾਨੂੰ ਬਹੁਤਾ ਸੁਖਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਵੇ। ਜਬ ਹੀ ਜਗਤ ਅਸਤ ਪਛਾਨੋ, ਤੁਸੀਂ ਅਭਿਆਸ ਕਰਦੇ ਸੰਸਾਰ ਨੂੰ ਕਹਿੰਦੇ ਨਾਸਵੰਤ ਪਛਾਣੋਗੇ। ਮਨ ਸੰਕਲਪ ਸੁਖੈ ਨੰਘਾਨੋ, ਫਿਰ ਮਨ ਦੇ ਜਿਹੜੇ ਭੈੜੇ ਫੁਰਨੇ ਉਹਨਾਂ ਨੂੰ ਸੌਖੀ ਨਾਸ ਕਰ ਲਓਗੇ। ਇਸ ਪ੍ਰਕਾਰ ਕੋ ਦੇ ਉਪਦੇਸ਼ਾ, ਇਸ ਤਰ੍ਹਾਂ ਜਿਹੜੇ ਅਯੁੱਧਿਆ ਸ਼ਹਿਰ ਦੇ ਵਿਦਵਾਨ ਤੇ ਲੋਕ ਆਏ ਉਹਨਾਂ ਨੂੰ ਉਪਦੇਸ਼ ਦੇ ਕੇ। ਆਗੇ ਗਮਨ ਕੀਨ ਜਗਤੇਸ਼ਾ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਅਯੁੱਧਿਆ ਸ਼ਹਿਰ ਤੋਂ ਅੱਗੇ ਚੱਲਣਾ ਕੀਤਾ। ਕਾਂਸ਼ੀ ਵਿਖੇ ਜਾਇ ਕੀ ਡੇਰਾ, ਫਿਰ ਕਾਂਸ਼ੀ ਵੀ ਜਾ ਕੇ ਮਹਾਰਾਜ ਨੇ ਆਪਣਾ ਟਿਕਾਣਾ ਕਰ ਲਿਆ, ਡੇਰਾ ਲਾ ਲਿਆ। ਤਟ ਸੁਰ ਸਰ ਜਹ ਸੁੰਦਰ ਹੇਰਾ, ਗੰਗਾ ਦਾ ਸੋਹਣਾ ਸੁੰਦਰ ਕਿਨਾਰਾ ਟਿਕਿਆ ਹੈ। ਅਤਸ਼ਾ ਉਜਲ ਨੀਰ ਤਰੰਗਾ, ਗੰਗਾ ਦਾ ਜਿਹੜਾ ਪਾਣੀ ਹੈ ਬਹੁਤ ਹੀ ਕਿੰਨੇ ਉਜਲ ਹੈ, ਬੜੀਆਂ ਸੋਹਣੀਆਂ ਛੱਲਾਂ ਤਰੰਗਾਂ ਉੱਠ ਰਹੀਆਂ। ਸਤ ਨਾਮ ਕੋ ਜਸ ਜਨ ਚੰਗਾ, ਸਤ ਨਾਮ ਵਾਹਿਗੁਰੂ ਦਾ ਜਿਹੜਾ ਜਸ ਹੈ ਬਹੁਤ ਹੀ ਚੰਗਾ ਹੁੰਦਾ ਜਨਾਂ ਲਈ। ਹੁਤੇ ਤਹਾਂ ਜੇ ਪੰਡਿਤ ਭਾਰੀ, ਜਿਹੜੇ ਕਾਂਸ਼ੀ ਦੇ ਬੜੇ ਤਕੜੇ ਭਾਰੀ ਵਿਦਵਾਨ ਸਨ। ਸੁਨਕਾਰ ਸੁਧ ਤਿੰਨ ਸੌ ਸਰੋਣ ਮਝਾਰੀ ਉਹਨਾਂ ਨੇ ਖਬਰ ਸੁਣੀ ਕੰਨਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਆ ਗਏ ਮਿਲ ਕਰ ਸਭ ਹੀ ਆਪਸ ਮਾਹੀ ਇੰਨੇ ਵਿਦਵਾਨ ਆਪੋ ਵਿੱਚ ਹੀ ਸਾਰੇ ਮਿਲ ਕੁਲ ਕੇ ਆਵਨ ਭੇ ਤਿਆਰ ਹਰ ਖਾਹੀ ਖੁਸ਼ ਹੋ ਕੇ ਆਉਣ ਵਾਸਤੇ ਤਿਆਰ ਹੋ ਗਏ ਪੂਰਨ ਸੰਤ ਸੁਨਤ ਥੇ ਜਾ ਕੋ ਇੱਕ ਦੂਸਰੇ ਨੂੰ ਕਹਿੰਦੇ ਵੀ ਜਿਹੜਾ ਆਪਾਂ ਬਈ ਗੁਰੂ ਨਾਨਕ ਸਾਹਿਬ ਪੂਰਨ ਸੰਤ ਹੈ ਉਹ ਆਪਾਂ ਸੁਣਦੇ ਹੁੰਦੇ ਸੀ ਦਰਸ਼ਨ ਕਰੈ ਚਲਹੋ ਅਬ ਤਾਂ ਕੋ ਅੱਜ ਵੀ ਉਹ ਗੁਰੂ ਨਾਨਕ ਸਾਹਿਬ ਬਾਰ ਬਾਰ ਆ ਬੈਠੇ ਆ ਚੱਲ ਕੇ ਆਪਾਂ ਦਰਸ਼ਨ ਕਰ ਲਈਏ ਨਰ ਬ੍ਰਿੰਦਕ ਸੋ ਪੰਡਿਤ ਆਏ ਬਹੁਤੇ ਕਾਂਸ਼ੀ ਲੋਕਾਂ ਨੂੰ ਨਾਲ ਲੈ ਕੇ ਵਿਦਵਾਨ ਆ ਗਏ ਸ੍ਰੀ ਗੁਰ ਆ ਗਏ ਸੀਸ ਨਿਵਾਏ ਸਾਰਿਆਂ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਸੀਸ ਝੁਕਾਏ ਧਰ ਉਰ ਸ਼ਰਧਾ ਕੋ ਢਿੱਗ ਬੈਸੇ ਬੜੀ ਹਿਰਦੇ ਵਿੱਚ ਸ਼ਰਧਾ ਧਾਰ ਕੇ ਸਤਿਗੁਰੂ ਦੇ ਨੇੜੇ ਹੋ ਕੇ ਸਜ ਗਏ ਪ੍ਰਸ਼ਨ ਕੀਨ ਮਿਲ ਕੇ ਤਬ ਐਸੇ ਵਿਦਵਾਨਾਂ ਨੇ ਮਿਲ ਜੁਲ ਕੇ ਸਤਿਗੁਰੂ ਅੱਗੇ ਇਸ ਤਰ੍ਹਾਂ ਦਾ ਪ੍ਰਸ਼ਨ ਕੀਤਾ ਸਵਾਲ ਕੀਤਾ ਦੋਹਰਾ ਵੇਦ ਸ਼ਾਸਤਰ ਨਿਤ ਪ੍ਰਤ ਪੜ੍ਹਤ ਗੁਰੂ ਨਾਨਕ ਸਾਹਿਬ ਚਾਰ ਵੇਦ ਵੀ ਛੇ ਸ਼ਾਸਤਰ ਵੀ ਹਮੇਸ਼ਾ ਅਸੀਂ ਪੜ੍ਹਦੇ ਰਹਿੰਦੇ ਸੁਨਤ ਰਿਦਾ ਵਿਵਹਾਰ ਇਸ ਤਰ੍ਹਾਂ ਮਹਾਰਾਜ ਸੁਨਤ ਸਦਾ ਵਿਵਹਾਰ ਸੁਨਤ ਸਦਾ ਵਿਵਹਾਰ ਸੁਣਦੇ ਵੀ ਰਹਿੰਦੇ ਇਹ ਸਾਡਾ ਹਮੇਸ਼ਾ ਦਾ ਵਿਵਹਾਰ ਹੀ ਹੈ ਕੰਮਕਾਰ ਹੀ ਹੈ ਹਮ ਔਰ ਸ਼ਾਂਤ ਨਾ ਆਵਈ ਫਿਰ ਵੀ ਮਹਾਰਾਜ ਸੱਚ ਕਹਿੰਦੇ ਆ ਵੀ ਪੇਰ ਪੜ੍ਹਦੇ ਸੁਣਦੇ ਵੀ ਹੈ ਹਿਰਦੇ ਵਿੱਚ ਤਾਂ ਸਾਡੇ ਵੀ ਸ਼ਾਂਤੀ ਆਉਂਦੇ ਹੀ ਨਹੀਂ ਮਿਟਤ ਨਹੀਂ ਹੰਕਾਰ ਨਾ ਮਹਾਰਾਜ ਹਿਰਦੇ ਵਿੱਚੋਂ ਹੰਕਾਰ ਹੀ ਮਿਟਦਾ ਹੈ ਚੌਪਈ ਸੁਣ ਕਰ ਬੋਲੇ ਸ੍ਰੀ ਗੁਣ ਖਾਨੇ ਗੁਣਾਂ ਦੇ ਖਾਣ ਸਤਿਗੁਰੂ ਵਿਦਵਾਨਾਂ ਤੋਂ ਸੁਣ ਕੇ ਫਿਰ ਬੋਲੇ ਪੰਡਿਤ ਗੁਣ ਹੋ ਹਮਾਰੀ ਬਾਨੀ ਮਹਾਰਾਜ ਕਹਿੰਦੇ ਵਿਦਵਾਨੋ ਸਾਡੇ ਬਚਨਾਂ ਨੂੰ ਸੁਣ ਕੇ ਵਿਚਾਰੋ ਚੰਗੀ ਤਰ੍ਹਾਂ ਅੰਤਰ ਖੋਟ ਨਿਰੰਤਰ ਧਰਹੀ ਅਸੀਂ ਤਾਂ ਸੱਚ ਕਹਿੰਦੇ ਹਾਂ ਹਿਰਦੇ ਅੰਦਰ ਕਹਿੰਦੇ ਹਮੇਸ਼ਾ ਤੁਸੀਂ ਖੋਟ ਪੁਣਾ ਧਾਰਦੇ ਹੋ ਕੈਸੇ ਪਾਹੋ ਵੇਦ ਕੋ ਚਰਹੀ ਜਿਹੜਾ ਵੇਦ ਹੈ ਗਿਆਨਵੀ ਪੁਸਤਕਾਂ ਉਹਦਾ ਜਿਹੜਾ ਪਾਹੋ ਤੁਹਾਡੇ ਮਨ ਨੂੰ ਕਿਵੇਂ ਚੜੇ ਵਿਖੇ ਵਿਕਾਰ ਲਾਲਸਾ ਬਾਢੀ ਵਿਸ਼ਿਆਂ ਵਿਕਾਰਾਂ ਦੀ ਜਿਹੜੀ ਚਾਹਨਾ ਹੈ ਖਾਸ਼ ਵਧੀ ਪਈ ਸ਼ਾਂਤ ਬੁੱਧ ਔਰ ਬਾਹਰ ਠੰਡੀ ਜਿਹੜੀ ਸ਼ਾਂਤੀ ਦੇਣ ਵਾਲੀ ਆਤਮ ਵਿਸ਼ੈਣੀ ਬੁੱਧ ਉਹ ਤਾਂ ਰਾਜੇ ਤੋਂ ਬਾਹਰ ਕੱਢੀ ਖੜੋਤੀ ਹੈ ਪੜ੍ਹੋ ਸੁਣੋ ਸਭ ਲੋਕ ਦਿਖਾਵਾ ਬਾਕੀ ਵੀ ਅਸੀਂ ਸੱਚ ਕਹਿੰਦੇ ਹਾਂ ਜਿਹੜਾ ਪੜ੍ਹਨਾ ਸੁਣਨਾ ਕਰਦੇ ਹਾਂ ਸਾਰਾ ਲੋਕ ਦਿਖਾਵਾ ਹੀ ਕਰਦੇ ਅਸ ਕਹਿ ਪੁੰਨ ਇੱਕ ਸ਼ਬਦ ਅਲਾਵਾ ਇਸ ਤਰ੍ਹਾਂ ਦੇ ਬਚਨ ਯਥਾਰਥ ਕਹਿ ਕੇ ਫਿਰ ਗੁਰੂ ਮਹਾਰਾਜ ਨੇ ਮੁੱਖੋਂ ਸ਼ਬਦ ਉਚਾਰਨ ਕੀਤਾ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੂੜ ਚੂਹੜਾ ਮਹਾਰਾਜ ਕਹਿੰਦੇ ਵੀ ਜਿਹੜਾ ਬਹੁਤਾ ਖਾਣ ਦਾ ਲਾਲਚ ਹੈ ਇਹ ਤੁਹਾਡੇ ਹਿਰਦੇ ਵਿੱਚ ਕਹਿੰਦੇ ਕੁੱਤਾ ਬੈਠਾ ਹੈ ਇਸੇ ਤਰ੍ਹਾਂ ਜਿਹੜਾ ਝੂਠ ਬੋਲਦੇ ਹੋ ਜਵਾਨ ਤੋਂ ਇਹ ਕਹਿੰਦੇ ਚੂੜਾ ਬੈਠਾ ਅੰਦਰ ਠੱਗ ਖਾਦਾ ਮੁਰਦਾਰ ਜਿਹੜਾ ਠੱਗੀ ਖਾ ਕੇ ਤੁਸੀਂ ਖਾਣਾ ਕੀਤਾ ਨਾ ਲੁਟਕ ਸੁੱਟ ਕੇ ਕਹਿੰਦੇ ਮੁਰਦਾਰ ਹੈ ਮੁਰਦਾ ਹੈ ਪਰ ਨਿੰਦਾ ਪਰਮਲ ਮੁਖ ਸੁਧੀ ਹਾਂ ਪਰਾਇਆਂ ਦੀ ਨਿੰਦਿਆ ਕਰਨੀ ਇਹ ਪਰਾਈ ਮੈੜੀ ਆ ਮੂੰਹ ਦੇ ਵਿੱਚ ਨਿਰੀ ਕਹਿੰਦੇ ਅਗਨ ਕ੍ਰੋਧ ਚੰਡਾਲ ਜਿਹੜਾ ਅਗਨੀ ਵਰਗਾ ਕ੍ਰੋਧ ਹੈ ਇਹੀ ਚੰਡਾਲ ਬੈਠਾ ਭੰਗੀ ਅੰਦਰ ਹੈ ਰਸ ਕਸ ਆਪ ਸਲਾਹਣਾ ਰਸ ਕਸ ਕਹਿੰਦੇ ਖਾ ਕੇ ਸ਼ਰਾਬਾਂ ਖਵਾਵਾਂ ਫਿਰ ਆਪਣੇ ਆਪ ਨੂੰ ਸਲਾਹਣਾ ਕਰਦੇ ਵੀ ਸਾਨੂੰ ਕੀ ਲੱਗ ਗਿਆ ਅਸੀਂ ਤਾਂ ਹੁਣ ਬ੍ਰਹਮ ਬਕਰੇ ਨੇ ਸੰਗ ਵੱਡ ਬਕਰੇ ਹੀ ਹੈ ਇਹ ਕਰਮ ਮੇਰੇ ਕਰਤਾਰ ਇਹ ਕਰਤਾਰ ਇਹੋ ਜੇ ਸਾਡੇ ਕਰਤੱਵ ਹੈ ਖਾ ਪੀ ਕੇ ਫਿਰ ਕਹਿੰਦੇ ਸਾਨੂੰ ਕੀ ਲੱਗਿਆ ਹੈ ਬਾਬਾ ਬੋਲੀਐ ਪਤ ਹੋਏ ਇਹ ਬਜ਼ੁਰਗ ਹੋ ਇਸ ਤਰ੍ਹਾਂ ਵਾਹਿਗੁਰੂ ਦਾ ਕਹਿੰਦੇ ਨਾਮ ਬੋਲੀਏ ਜਸ ਬੋਲੀਏ ਜਿਸ ਕਰਕੇ ਇੱਥੇ ਉੱਥੇ ਇੱਜ਼ਤ ਹੁੰਦੀ ਤੇ ਹੋਵੇਗੀ ਉਤਮ ਸੇ ਦਰ ਉਤਮ ਕਹੀਐ ਉਹ ਉਤਮ ਪੁਰਸ਼ਾਂ ਵਿੱਚੋਂ ਵਾਹਿਗੁਰੂ ਦੇ ਦਰ ਵਿੱਚ ਉਤਮ ਕਹੇ ਜਾਂਦੇ ਨੀਚ ਕਰਮ ਵਹਿ ਰੋਏ ਬਾਕੀ ਜਿਹੜੇ ਨੀਚ ਕੰਮਾਂ ਵਾਲੇ ਆ ਇੱਥੇ ਵੀ ਬੈਠ ਕੇ ਰੋਂਦੇ ਅੱਗੇ ਵੀ ਰੋਣਗੇ ਰਹਾਓ ਰਸ ਸੋਨਾ ਰਸ ਰੂਪਾ ਕਾਮਣ ਇਸ ਤਰ੍ਹਾਂ ਸੋਨੇ ਦੇ ਨਾਲ ਬੜਾ ਰਸ ਪ੍ਰੇਮ ਹੈ ਰੂਪਾ ਕਾਮਣ ਦੇ ਰੂਪੇ ਚਾਂਦੀ ਦੇ ਨਾਲ ਬੜਾ ਪ੍ਰੇਮ ਹੈ ਤੇ ਕਾਮਣੀ ਦੇ ਨਾਲ ਪ੍ਰੇਮ ਹੈ ਰਸ ਪਰਮਲ ਕੀ ਵਾਸ, ਇਸੇ ਤਰ੍ਹਾਂ ਚੰਦਨ ਜਿਹੜੀ ਵਾਸ਼ਨਾ ਉਹਦੇ ਨਾਲ ਬੜਾ ਪ੍ਰੇਮ, ਬੜੇ ਲਾਉਂਦੇ ਆ ਖੁਸ਼ਬੂਆਂ। ਰਸ ਘੋੜੇ ਰਸ ਸੇਜਾ ਮੰਦਰ, ਘੋੜਿਆਂ ਦੇ ਨਾਲ ਪ੍ਰੇਮ ਹੈ, ਹੋਰ ਜਿਹੜੀਆਂ ਕੁ ਮੰਦਰਾਂ ਵਿੱਚ ਸੇਜਾ ਬਣੀਆਂ ਉਹਨਾਂ ਨਾਲ ਪ੍ਰੇਮ ਹੈ। ਰਸ ਮੀਠਾ ਰਸ ਮਾਸ, ਜਿਹੜਾ ਕੋਈ ਮਿੱਠਾ ਹੈ ਉਹਦੇ ਨਾਲ ਪ੍ਰੇਮ ਹੈ, ਜਿਹੜਾ ਮਾਸ ਮੂਸ ਖਾਣਾ ਉਹਦੇ ਵਿੱਚ ਬੜਾ ਪ੍ਰੇਮ ਲੱਗਾ ਹੋਇਆ। ਤੇ ਰਸ ਸਰੀਰ ਕੇ, ਗੁਰੂ ਮਹਾਰਾਜ ਕਹਿੰਦੇ ਵੀ ਇਤਨੇ ਸਰੀਰ ਦੇ ਵਿੱਚ ਤੁਹਾਡੇ ਰਸ ਹਨ, ਪ੍ਰੇਮ ਹਨ ਇਹਨਾਂ ਨਾਲ। ਕਹਿ ਘਟ ਨਾਮ ਨਿਵਾਸ, ਜਿਹੜਾ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੈ ਕਿ ਕੈਸੇ ਹਿਰਦੇ ਵਿੱਚ ਹੋਵੇ, ਭਾਵ ਹਿਰਦੇ ਵਿੱਚ ਤਾਂ ਆਹ ਸਾਰੇ ਭਰੇ ਪਏ ਹੈ, ਅਤੇ ਨਾਮ ਦਾ ਨਿਵਾਸ ਕਿੱਥੇ ਹੋਵੇ, ਜਿਵੇਂ ਉਹ ਕੋਈ ਮਹਾਤਮਾ ਕੋਲ ਰਾਜਾ ਚਲਿਆ ਗਿਆ, ਹੱਥ ਜੋੜ ਕੇ ਕਹਿਣ ਲੱਗਿਆ ਜੀ ਮੈਨੂੰ ਕੋਈ ਉਪਦੇਸ਼ ਦੇਵੋ। ਉਹ ਮਹਾਤਮਾ ਸਿਆਣੇ ਸੀ, ਕਹਿਣ ਲੱਗੇ ਵੀ ਤੂੰ ਕੋਈ ਨਵਾਂ ਮਕਾਨ ਬਣਵਾ, ਉਹਦੇ ਵਿੱਚ ਬੈਠ ਕੇ ਤੈਨੂੰ ਉਪਦੇਸ਼ ਦੇਵਾਂਗੇ। ਕਹਿਣ ਲੱਗਿਆ ਮਹਾਰਾਜ ਸੱਤ ਵਚਨ, ਅਤੇ ਉਹ ਜਿਵੇਂ ਮਹਾਤਮਾ ਨੇ ਕਿਹਾ ਨਕਸ਼ਾ ਜਿਹਾ ਉਸ ਤਰ੍ਹਾਂ ਬਣਵਾਉਣ ਲੱਗ ਪਿਆ। ਅਤੇ ਜਿਹੜਾ ਰਾਜ ਮਿਸਤਰੀ ਸੀ ਉਹਨੂੰ ਬੁਲਾ ਕੇ ਮਹਾਤਮਾ ਨੇ ਕਹਿ ਦਿੱਤਾ ਵੀ ਮਕਾਨ ਬਣਾ ਕੇ ਨਾ ਫਿਰ ਸਾਰੇ ਵਿੱਚ ਥੰਭਲੇ ਥੰਭਲੇ ਕੱਢ ਦੇਣੇ ਹੈ। ਉਹਨੇ ਉਵੇਂ ਕਰ ਦਿੱਤਾ। ਰਾਜਾ ਕਹਿਣ ਲੱਗਾ ਜੀ ਮਕਾਨ ਤਾਂ ਨਵਾਂ ਤਿਆਰ ਹੋ ਗਿਆ, ਅਤੇ ਉਹਦੇ ਵਿੱਚ ਬੈਠ ਕੇ ਅੱਜ ਮੈਨੂੰ ਉਪਦੇਸ਼ ਦੇਵੋ। ਕਹਿੰਦੇ ਕੱਲ੍ਹ ਨੂੰ ਵੀ ਆਪਾਂ ਉੱਥੇ ਚੱਲਾਂਗੇ, ਨਵੇਂ ਮਕਾਨ ਵਿੱਚ ਬੈਠ ਕੇ ਤੈਨੂੰ ਉਪਦੇਸ਼ ਦੇ ਦਿਆਂਗੇ। ਉਹ ਜਦੋਂ ਅਗਲਾ ਦਿਨ ਹੋਇਆ ਰਾਜੇ ਨੂੰ ਨਾਲ ਲੈ ਕੇ ਉਹ ਮਕਾਨ ਵੱਲੀ ਚੱਲੇ, ਕਹਿੰਦੇ ਵੀ ਇਹ ਦਰਵਾਜ਼ਾ ਖੋਲ੍ਹ ਅਤੇ ਅੰਦਰ ਚੱਲ, ਤੈਨੂੰ ਬੈਠ ਕੇ ਉਪਦੇਸ਼ ਦੇਈਏ। ਜੋ ਦਰਵਾਜ਼ਾ ਖੋਲ੍ਹਿਆ, ਹੁਣ ਅੰਦਰ ਸਾਰੇ ਥੰਭਲੇ ਥੰਭਲੇ ਖੜ੍ਹੇ ਕੀਤੇ ਹੋਏ ਸੀ, ਬਣ ਨੂੰ ਕੋਈ ਜਗ੍ਹਾ ਹੀ ਨਾ। ਕਹਿੰਦਾ ਮਹਾਰਾਜ ਕੋਈ ਅੰਦਰ ਤਾਂ ਥਾਂ ਹੈ ਨਹੀਂ ਹੈ। ਕਹਿੰਦੇ ਗੱਲ ਕੀ ਹੈ? ਕਹਿੰਦੇ ਵੀ ਅੰਦਰ ਮਹਾਰਾਜ ਥੰਭਲੇ ਥੰਭਲੇ ਹੈ। ਉਹ ਹੱਸ ਕੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਤੈਨੂੰ ਵੀ ਕਿੱਥੇ ਉਪਦੇਸ਼ ਦੇਈਏ, ਤੇਰੇ ਵੀਰੇ ਦੇ ਵਿੱਚ ਥਾਂ ਤਾਂ ਹੈ ਨਹੀਂ ਉਪਦੇਸ਼ ਧਾਰਨ ਦਾ। ਸੋਨੇ ਵਿੱਚ ਤੇਰਾ ਪ੍ਰੇਮ ਹੈ, ਇੱਧਰ ਲੱਗਿਆ ਚਾਂਦੀ ਵਿੱਚ ਲੱਗਿਆ ਪਿਆ, ਖਾਣ ਪੀਣ ਵਿੱਚ ਲੱਗਿਆ, ਰਿਦਾ ਤਾਂ ਤੇਰਾ ਸਾਰਾ ਸਰੀਰ ਭਰਿਆ ਪਿਆ ਰਸਾਂ ਕਸਾਂ ਨਾਲ, ਨਾਮ ਦਾ ਉਪਦੇਸ਼ ਕਿੱਥੇ ਨਿਵਾਸ ਕਰੇਗਾ? ਜੇ ਵੀ ਤੂੰ ਉਪਦੇਸ਼ ਲੈਣਾ ਪਹਿਲਾਂ ਆ ਜਿਹੜੇ ਅੰਦਰਲੇ ਰਸ ਕਸ ਅੰਦਰਲੇ ਪ੍ਰੇਮ ਸਾਰੇ ਛੱਡ, ਇਹਨਾਂ ਰਿਦਾ ਖਾਲੀ ਕਰ, ਫਿਰ ਉਪਦੇਸ਼ ਦੇਵਾਂਗੇ। ਉਹ ਇਸੇ ਭਾਵ ਨਾਲ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਆਹ ਇੱਧਰ ਉੱਧਰ ਤਾਂ ਪ੍ਰੇਮ ਹੈ ਰਸਾਂ ਕਸਾਂ ਨਾਲ, ਰਿਦਾ ਤਾਂ ਇਹਨਾਂ ਨਾਲ ਭਰਿਆ, ਨਾਮ ਦਾ ਨਿਵਾਸ ਕਿੱਥੇ ਹੋਵੇ? ਜਿਤ ਬੋਲਿਆ ਪਤ ਪਾਈ ਹੈ। ਇਸ ਤਰ੍ਹਾਂ ਕਹਿੰਦੇ ਜਿਸ ਵਾਹਿਗੁਰੂ ਦੇ ਨਾਮ ਬੋਲਣ ਕਰਕੇ ਇੱਥੇ ਉੱਥੇ ਇੱਜ਼ਤ ਉਰੋਂ ਪਾਈ ਦੀ ਹੈ, ਸੋ ਬੋਲਿਆ ਪਰਵਾਨ। ਉਹ ਇੱਥੇ ਬੋਲਿਆ ਵੀ ਅੱਗੇ ਬੋਲਿਆ ਵੀ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਨੀਕ ਹੁੰਦਾ। ਫਿੱਕਾ ਬੋਲ ਵਿਗੁਚਣਾ, ਬਾਕੀ ਜਿਹੜਾ ਬੇਰਸਾ ਜਿਹਾ ਬੋਲ ਕੇ ਬੋਲਣਾ ਹੁੰਦਾ, ਉਹ ਫਿੱਕਾ ਬੇਰਸਾ ਬੋਲ ਕੇ ਤਾਂ ਵਿਗੁਚਣਾ ਖੱਜਲ ਖਰਾਬ ਹੀ ਹੋਈਦਾ, ਖਰਾਬ ਹੋਈਦਾ। ਸੁਣ ਮੂਰਖ ਮਨ ਅਜਾਣ, ਇਹ ਮੂਰਖ ਮਨ ਬੇਸਮਝ ਹੋਏ, ਤੂੰ ਸੁਣ ਲੈ। ਜੋ ਤਿਸ ਭਾਵ ਹੈ ਸੇ ਭਲੇ, ਜੋ ਵਾਹਿਗੁਰੂ ਤਿਸ ਵਾਹਿਗੁਰੂ ਨੂੰ ਪਾਉਂਦੇ ਉਹ ਚੰਗੇ ਹਨ। ਹੋਰ ਕੇ ਕਹਿਣ ਵਖਾਣ, ਜਿਹੜਾ ਵਖਿਆਨ ਜਾ ਕਰ ਕਰਕੇ ਕਹਿਣਾ ਭਲਾ ਕਿਹਾ ਹੈ, ਕੋਈ ਫਾਇਦਾ ਨਹੀਂ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ, ਉਹਨਾਂ ਦੀ ਕਹਿੰਦੇ ਉਜਲ ਮਤ ਹੈ, ਆਤਮ ਵਿਸ਼ੈਣੀ ਮਤ ਹੈ, ਉਹਨਾਂ ਦੀ ਇੱਜ਼ਤ ਵਰੋਹ ਹੈ, ਉਹਨਾਂ ਦੇ ਹਿਰਦੇ ਵਿੱਚ ਨਾਮ ਹਿਰਦੇ ਰੂਪ ਪੱਲੇ ਵਿੱਚ ਨਾਮ ਤਨ ਹੈ। ਜਿਨ ਹਿਰਦੈ ਰਹਿਆ ਸਮਾਏ, ਉਹਨਾਂ ਦਾ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਸਮਾ ਰਿਹਾ ਜਾਂ ਹਿਰਦਾ ਵਾਹਿਗੁਰੂ ਦੇ ਸਰੂਪ ਵਿੱਚ ਲੀਨ ਹੋ ਰਿਹਾ ਹੈ। ਤਿੰਨ ਕਾ ਕਿਆ ਸਲਾਹਣਾ, ਉਹਨਾਂ ਦਾ ਕਿਆ ਸਲਾਹਣਾ ਕਰੀਏ। ਅਵਰ ਸਵਾਲੇ ਹੁਕਾਏ, ਹੋਰ ਕਹਿੰਦੇ ਜਿਹੜੀ ਕੋਈ ਜਿਹੜਾ ਹੋਰਨਾਂ ਨੂੰ ਸਲਾਹਣਾ ਭਲਾ ਕਿਹਾ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਰਿਹਾ ਉਹਨਾਂ ਦੀ ਸਲੋਤਾ ਕਰੀਏ ਹਮੇਸ਼ਾ। ਨਾਨਕ ਨਦਰੀ ਬਾਹਰੇ, ਕਹਿੰਦੇ ਜਿਹੜੇ ਵਾਹਿਗੁਰੂ ਨਦਰ ਤੋਂ ਬਿਨਾਂ ਹਨ, ਰਾਚਹਿ ਦਾਨ ਨਨਾਏ, ਉਹਨਾਂ ਦੀ ਨਿਸ਼ਾਨੀ ਹੈ ਵੀ ਤਾਂ ਨਾ ਤਾਂ ਧਰਮ ਦੀ ਕਿਰਤ ਕਰਕੇ ਦਾਨ ਕਰਨ ਵਿੱਚ ਹੀ ਰਚਦੇ ਹੈ, ਦਾਨ ਹੀ ਕਰਦੇ ਹੈ, ਨਾ ਹੀ ਮਨ ਨੂੰ ਸਾਫ਼ ਸੁਥਰਾ ਕਰਕੇ ਨਾਮ ਵਿੱਚ ਰਚਦੇ ਹੈ। ਦੋਹਾਂ ਤੋਂ ਖਾਲੀ ਰਹਿੰਦੇ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ਨਿਗਾਹ ਨਹੀਂ ਹੈ। ਦੋਹਰਾ ਮਨ ਕੇ ਮੁਨ ਸਭ ਹੋਏ ਸੁਣਹੋ। ਮਹਾਰਾਜ ਕਹਿੰਦੇ ਤੁਸੀਂ ਪੜ੍ਹੇ ਲਿਖੇ ਹੋ, ਮਨ ਦੇ ਵਿੱਚ ਆਪੋ ਆਪਣੇ ਨਿਆਂਕਾਰੀ ਹੋ ਕੇ ਸੁਣੋ ਬਈ। ਰਹੇ ਵਿਸ਼ੈ ਲਪਟਾਏ, ਤੁਹਾਡੇ ਸਾਰਿਆਂ ਦੇ ਮਨ ਜਿਹੜੇ ਆ ਵਿਸ਼ਿਆਂ ਵਿੱਚ ਨੀ ਲੰਪਟ ਹੋ ਰਹੇ। ਤਾਹੀ ਕੇ ਰਸ ਮਹਿ ਫਸੇ, ਉਹਨਾਂ ਵਿਸ਼ਿਆਂ ਰਸ ਵਿੱਚ ਹੀ ਤੁਸੀਂ ਫਸੇ ਪਏ ਹੋ ਪੜ੍ਹ ਲਿਖ ਕੇ। ਨਹੀਂ ਨਾਮ ਰਸ ਆਏ, ਕਰਕੇ ਨਾਮ ਦਾ ਰਸ ਸਵਾਦ ਤੁਹਾਨੂੰ ਨਹੀਂ ਆ ਰਿਹਾ ਹੈ। ਚੌਪਈ ਪੜ੍ਹਨ ਪ੍ਰਕਾਰ ਦੋਏ ਕੋ ਜਾਨ। ਮਹਾਰਾਜ ਕਹਿੰਦੇ ਵੀ ਸੁਣੋ, ਜਿਹੜਾ ਵਿਦਿਆ ਦਾ ਪੜ੍ਹਨਾ ਇਹ ਦੋ ਤਰ੍ਹਾਂ ਦਾ ਹੈ, ਜਾਣ ਲਓ। ਪਟੇ ਬਾਜ ਇੱਕ ਸੂਰ ਪ੍ਰਮਾਨ। ਇੱਕ ਪਟੇ ਬਾਜ ਦੀ ਵਿਦਿਆ, ਇੱਕ ਸੂਰਬੀਰ ਦੀ ਹੁੰਦੀ ਵਿਦਿਆ, ਇੱਕ ਗਤਕੇ ਦੀ ਵਿਦਿਆ ਹੁੰਦੀ, ਇੱਕ ਸੂਰਬੀਰਤਾ ਦੀ ਵਿਦਿਆ ਹੁੰਦੀ ਹੈ। ਇੱਕ ਕੀ ਨਿਸ਼ਫਲ ਝੂਠੀ ਲਖਨੀ। ਇੱਕ ਦੀ ਜਿਹੜੀ ਕਹਿੰਦੇ ਉਹ ਗਤਕੇ ਬਾਜ ਦੀ ਵਿਦਿਆ ਹੈ, ਕਹਿੰਦੇ ਐਵੇਂ ਝੂਠੀ ਜਾਣੀ ਜਾਂਦੀ। ਹੋਤ ਸਫਲ ਦੂਸਰ ਸਿੱਖ ਸਿੱਖਣੀ। ਦੂਸਰਾ ਜਿਹੜਾ ਸੂਰਮੇ ਦੀ ਵਿਦਿਆ ਹੈ, ਉਹ ਸਿੱਖੀ ਸਿੱਖਿਆ ਹੋਈ ਕਹਿੰਦੇ ਸਫਲ ਹੁੰਦੀ ਹੈ। ਪਟੇ ਬਾਜ ਇਹ ਭਾਤ ਚਲਾਵੇ, ਜਿਹੜਾ ਕੋਈ ਗਤਕੇ ਬਾਜ ਹੈ ਕਹਿੰਦੇ ਉਹ ਆਪਣੀ ਵਿਦਿਆ ਅਨੁਸਾਰ ਸੋਟੀ ਨੂੰ ਜਾਂ ਸ਼ਸਤਰ ਨੂੰ ਇਸ ਤਰ੍ਹਾਂ ਚਲਾਉਂਦਾ ਹੈ ਜੈਸੇ ਅੰਗ ਸ਼ੋਹਨ ਨਹੀਂ ਪਾਵੇ। ਇਸ ਕਰਕੇ ਦੂਸਰੇ ਦੇ ਅੰਗਾਂ ਤੇ ਕਹਿੰਦੇ ਉਹ ਜਿਹੜਾ ਸ਼ਸਤਰ ਚਲਾਇਆ ਸ਼ੋਹਣਾ ਨਹੀਂ ਪਾਉਂਦਾ, ਲੱਗਦਾ ਹੀ ਨਹੀਂ, ਉਹ ਤਲਵਾਰ ਜੀ ਚਲਾਉਂਦਾ ਦੂਜੇ ਤੇ ਵੱਜਦੀ ਨਹੀਂ ਹੁੰਦੀ। ਤਿੰਨ ਕੋ ਤਨ ਰਹਿ ਬਣਿਓ ਬਣਾਇਓ, ਉਹਦਾ ਆਪਣਾ ਵੀ ਤੇ ਦੂਸਰਾ ਜਿਹੜਾ ਕੋਈ ਉਹਦੇ ਨਾਲ ਕਹਿੰਦੇ ਪਟੇ ਵਾਰ ਗਤਕੇ ਹੁੰਦਾ, ਦੋਹਾਂ ਦਾ ਸਰੀਰ ਬਿਲਕੁਲ ਠੀਕ ਠਾਕ ਬਣਿਆ ਰਹਿੰਦਾ, ਊਂ ਲੜਾਈ ਜੀ ਕਰਕੇ ਦਿਖਾਉਂਦੇ ਹੁੰਦੇ। ਸ਼ਸਤਰ ਘਾਵ ਕੋ ਸ਼ੋਹਣ ਨਾ ਪਾਇਓ, ਸ਼ਸਤਰ ਦਾ ਜਿਹੜਾ ਵਾਰ ਹੈ ਉਹ ਦੋਹਾਂ ਨੂੰ ਛੋਣਾ ਨਹੀਂ ਪਾਉਂਦਾ, ਲੱਗਦਾ ਹੀ ਨਹੀਂ। ਹੇਤ ਜੀਵ ਕਾ ਲੋਕ ਦਿਖਾਵੇ, ਜਿਹੜੇ ਗਤਕੇ ਬਾਜ ਦੀ ਵਿਦਿਆ ਵਾਲੇ ਉਹ ਕਹਿੰਦੇ ਆਪਣਾ ਗੁਜ਼ਾਰਾ ਪਰਿਵਾਰ ਚਲਾਉਣ ਵਾਸਤੇ ਕਹਿੰਦੇ ਲੋਕ ਦਿਖਾਵਾ ਕਰਦੇ। ਪੜ੍ਹਤ ਸੋ ਇੱਕ ਨਹਿ ਕਰ ਹੈ ਕਮਾਵਨ, ਇਸੇ ਤਰ੍ਹਾਂ ਗਤਕੇ ਬਾਜ ਵਾਂਗ ਇੱਕ ਕਹਿੰਦੇ ਪੜ੍ਹਦੇ ਤਾਂ ਜ਼ਰੂਰ ਹੈ ਵਿਦਿਆ, ਪਰ ਕਮਾਈ ਕੋਈ ਨਹੀਂ, ਉਹਦੇ ਤੇ ਅਮਲ ਕੁਝ ਵੀ ਨਹੀਂ ਕਰਦੇ। ਤੇ ਕੋ ਨਿਸ਼ਫਲ ਐਸੇ ਜਾਨ, ਜਿਹੜੇ ਪੜ੍ਹਦੇ ਆ ਉਹਦੇ ਤੇ ਅਮਲ ਨਹੀਂ ਕਰਦੇ, ਉਹਨਾਂ ਦਾ ਪੜ੍ਹਨਾ ਪੜਾਉਣਾ ਕਹਿੰਦੇ ਗਤਕੇ ਬਾਜ ਵਾਂਗ ਇਸ ਤਰ੍ਹਾਂ ਹੀ ਨਿਸ਼ਫਲ ਜਾਣ ਲਓ। ਜੈਸੇ ਘਨ ਜਲ ਹੀਨ ਪਛਾਣਾ ਹੋ, ਕਹਿੰਦੇ ਜਿਹੜੇ ਬੱਦਲ ਪਾਣੀ ਤੋਂ ਬਖੈਰ ਹੁੰਦੇ ਆ, ਉਹ ਬੜੀ ਗਰਜੀ ਕਰਦੇ ਆ, ਕੋਈ ਉਹਨਾਂ ਦੀ ਗਰਜ ਦਾ ਫਾਇਦਾ ਨਹੀਂ, ਜਦੋਂ ਬਾਰਿਸ਼ ਤਾਂ ਪੈਣੀ ਕੋਈ ਨਹੀਂ। ਇੱਕ ਜੋ ਸੂਰ ਸੰਤ ਇਸ ਰੀਤੀ, ਇੱਕ ਕਹਿੰਦੇ ਜਿਹੜੇ ਸਾਧੂ ਮਹਾਤਮਾ ਜਿਵੇਂ ਮਹਾਨ ਸੂਰਬੀਰ ਹੁੰਦਾ, ਉਹਨਾਂ ਦੀ ਰੀਤੀ ਇਸ ਤਰ੍ਹਾਂ ਹੁੰਦੀ। ਪੜ੍ਹ ਹੈ ਸੁਣ ਹੈ ਸਤ ਸੰਗ ਉਸ ਪ੍ਰੀਤੀ, ਕਹਿੰਦੇ ਪੜ੍ਹਦੇ ਵੀ ਹੈ ਸੁਣਦੇ ਵੀ ਹੈ ਤੇ ਸਤਸੰਗਤ ਵਿੱਚ ਦਿਲੋਂ ਪ੍ਰੀਤੀ ਕਰਦੇ। ਜਾਣੈ ਵੱਡ ਅਗਿਆਨ ਅਰਾਤੀ, ਜਿਹੜੇ ਮਹਾਤਮਾ ਰੂਪ ਸੂਰਬੀਰ ਹੈ ਜਾਣਦੇ ਆ, ਜਿਹੜਾ ਅਗਿਆਨ ਆ ਇਹ ਸਭ ਤੋਂ ਸਾਡਾ ਵੱਡਾ ਦੁਸ਼ਮਣ ਹੈ। ਤੇ ਕੋ ਹਨਨ ਕਰ ਹੈ ਭਲ ਭਾਂਤੀ, ਉਸ ਅਗਿਆਨ ਨੂੰ ਕਹਿੰਦੇ ਵੈਰੀ ਨੂੰ ਚੰਗੀ ਤਰ੍ਹਾਂ ਮਾਰਨਾ ਕਰ। ਕਾਮ ਕ੍ਰੋਧ ਲੋਭ ਅਹੰਕਾਰ, ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਤੇ ਮੋਹ ਤੇ ਅਹੰਕਾਰ, ਇਹ ਤੇ ਅੰਗ ਸੋ ਕਰ ਹੈ ਪ੍ਰਹਾਰ। ਇਹ ਕਹਿੰਦੇ ਉਹਦੇ ਅੰਗ ਪ੍ਰਤੰਗ ਗਿਆਨ ਬੈਰੀ ਦੇ ਨੂੰ ਵੀ ਉਹ ਕਹਿੰਦੇ ਮਾਰਨਾ ਕਰਦੇ ਆ, ਵੱਢਦੇ ਟੁੱਕਦੇ। ਸਤਿਗੁਰ ਸ਼ਬਦ ਸ਼ਸਤਰ ਜਿਨ ਕੇਰੇ, ਇਹਨਾਂ ਦੇ ਕੋਲ ਕਹਿੰਦੇ ਸਤਿਗੁਰੂ ਦੇ ਨਾਮ ਬਾਣੀ ਦੇ ਜਿਹੜੇ ਸ਼ਬਦ ਹੈ ਇਹ ਸ਼ਸਤਰ ਹਨ। ਕਰ ਹੈ ਪ੍ਰਹਾਰ ਨ ਲਾਵੇ ਦੇਰੇ, ਕਹਿੰਦੇ ਉਹ ਕਮਾਉਣ ਰੂਪ ਕਹਿੰਦੇ ਬਾਹਰ ਕਰਦੇ, ਇਹਨਾਂ ਨੂੰ ਮਾਰਨ ਲਈ ਦੇਰੀ ਨਹੀਂ ਲਾਉਂਦੇ। ਨਿਤ ਪ੍ਰਤ ਛੇਦ ਹੈ ਸਨਮੁਖ ਹੋਈ, ਕਹਿੰਦੇ ਸਨਮੁਖ ਹੋ ਕੇ ਸਾਹਮਣੇ ਹੋ ਕੇ ਹਮੇਸ਼ਾ ਇਹਨਾਂ ਨੂੰ ਕੱਟਦੇ ਵੜਦੇ। ਸੂਰਨ ਕੀ ਵਿਦਿਆ ਹੈ ਸੋਈ, ਇਹ ਕਹਿੰਦੇ ਸੂਰਬੀਰਾਂ ਦੀ ਵਿਦਿਆ ਹੈ। ਹੁਣ ਇੱਕ ਔਰ ਸੁਣੋ ਦ੍ਰਿਸ਼ਟਾਂਤਾ, ਫਿਰ ਇੱਕ ਤੈਨੂੰ ਇੱਕ ਦ੍ਰਿਸ਼ਟਾਂਤ ਹੋਰ ਦੇਖ ਕੇ ਸਮਝਾਉਂਦੇ, ਉਹ ਵੀ ਸੁਣ ਲਓ। ਜਿਸ ਪ੍ਰਕਾਰ ਤੁਮ ਹੋਏ ਨਾ ਸ਼ਾਂਤਾ, ਇਸ ਕਰਕੇ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਨਾ ਪ੍ਰਾਪਤ ਹੋ ਰਹੀ, ਉਹ ਦੱਸਦੇ ਤਰੀਕਾ ਸਾ। ਸ਼ਾਸਤਰ ਜਿਤੇ ਸੋ ਸ਼ਸਤਰ ਸਮਾਨ, ਕਹਿੰਦੇ ਜਿੰਨੇ ਧਾਰਮਿਕ ਸ਼ਾਸਤਰ ਪੁਸਤਕ ਹੈ ਉਹ ਕਹਿੰਦੇ ਸ਼ਸਤਰਾਂ ਦੇ ਸਮਾਨ ਜਾਣ ਲਓ, ਜਿਵੇਂ ਗੜਸ਼ਾ ਵਰਸ਼ਾ ਹੁੰਦਾ ਤੀਰ ਹੁੰਦੇ ਹੈ। ਮਨ ਰੂਪੀ ਵੱਢ ਕੇ ਹਰ ਜਨ, ਜਿਹੜਾ ਮਨ ਹੈ ਕਹਿੰਦੇ ਬਹੁਤ ਵੱਡਾ ਸ਼ੇਰ ਰੂਪ ਦੇ ਵਿੱਚ ਜਾਣਿਆ ਜਾਂਦਾ, ਕਿਹੜੀ ਸ਼ੇਰ ਰੂਪ ਜਾਣਿਆ ਜਾਂਦਾ। ਜੇ ਮਾ ਮਾਰਹਿ ਤਿਨ ਨਿਕਸਹ ਨਾਮੋ। ਜਿਹੜੇ ਮਨ ਰੂਪੀ ਕਹਿਰੀ ਸ਼ੇਰ ਨੂੰ ਮਾਰ ਦਿੰਦੇ ਆ ਸੂਰਵੀਰ ਕਰਕੇ, ਉਹਨਾਂ ਦਾ ਨਾਮ ਕਹਿੰਦੇ ਨਿਕਲਦਾ, ਨਾਮ ਪ੍ਰਸਿੱਧ ਹੋ ਜਾਂਦਾ। ਵੱਡੋ ਸ਼ਸਤਰ ਧਾਰੀ ਅਬਰਾਮੋ। ਲੋਕ ਕਹਿੰਦੇ ਵੀ ਬੜਾ ਇਹ ਤਕੜਾ ਸ਼ਸਤਰ ਧਾਰੀ ਸੂਰਵੀਰ ਹੈ, ਸੁੰਦਰ। ਕਵੀਨ ਜੇਤੇ ਸ਼ਸਤਰ ਬਣਾਏ। ਬਾਕੀ ਜਿਹੜੇ ਕੋਈ ਕਵੀ ਲੋਕ ਜਿੰਨੇ, ਉਹਨਾਂ ਨੇ ਕਹਿੰਦੇ ਧਾਰਮਿਕ ਪੁਸਤਕ ਬਣਾਏ। ਘੜਹਿ ਲੁਹਾਰ ਸਮਾਨ ਸਦਾਏ। ਜਿਵੇਂ ਕੋਈ ਲੁਹਾਰ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਘੜੀ ਜਾਂਦਾ ਹੈ, ਤਰ੍ਹਾਂ ਤਰ੍ਹਾਂ ਦੇ ਪੜ੍ਹੇ ਲਿਖੇ ਧਾਰਮਿਕ ਪੁਸਤਕਾਂ ਬਣਾਈ ਜਾਂਦੇ। ਜੇ ਪੰਡਤ ਤਿੰਨ ਟੀਕਾਕਾਰ। ਜਿਹੜੇ ਕੋਈ ਵਿਦਵਾਨ ਲੋਕ ਉਹਨਾਂ ਗ੍ਰੰਥਾਂ ਦਾ ਟੀਕਾ ਕਰਨ ਵਾਲੇ। ਸਿਕਲੀ ਗਰ ਸੇ ਲੇ ਹੋ ਵਿਚਾਰ। ਜਿਵੇਂ ਕਹਿੰਦੇ ਸ਼ਾਸਤਰਾਂ ਨੂੰ ਮਾਂਜਣ ਵਾਲੇ ਹੁੰਦੇ, ਉਹ ਸਿਕਲੀ ਵਾਂਗ ਕਹਿੰਦੇ ਵਿਚਾਰ। ਜਿਨ ਪੜ ਸੁਣ ਕੀ ਮਨ ਕਾ ਮਾਰਨ। ਇਹਨਾਂ ਨੇ ਕਹਿੰਦੇ ਧਾਰਮਿਕ ਪੁਸਤਕ ਨੂੰ ਪੜ ਸੁਣ ਕੇ ਨਾ ਮਨ ਨੂੰ ਮਾਰਨਾ ਕੀਤਾ। ਸੇ ਜੋਧਾ ਹਨ ਤੇ ਹਥਿਆਰਨ। ਅਸਲੀ ਜੋਧੇ ਆ ਜਿਹੜੇ ਇਸ ਤਰ੍ਹਾਂ ਹਥਿਆਰ ਚਲਾਉਂਦੇ ਆ, ਮਾਰਦੇ ਆ। ਪੜ ਹੈ ਜੀਵ ਕਾ ਕਾਰਨ ਜੋ। ਜਿਹੜਾ ਆਪਣਾ ਗੁਜ਼ਾਰ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਸਤੇ ਕਹਿੰਦੇ ਧਾਰਮਿਕ ਪੁਸਤਕਾਂ ਪੜ੍ਹਦੇ ਆ। ਵੇਚਨ ਹਾਰ ਸ਼ਸਤਰ ਸਮ ਸੋ। ਵੀ ਜਿਵੇਂ ਕੋਈ ਸ਼ਸਤਰਾਂ ਨੂੰ ਵੇਚਣ ਵਾਲਾ ਹੋਵੇ ਵਪਾਰੀ। ਸ਼ੇਰ ਰੂਪ ਮਨ ਜਿਸਨੇ ਮਾਰਾ। ਇਸਨੇ ਕਹਿੰਦੇ ਸ਼ੇਰ ਰੂਪ ਜਿਹੜਾ ਮਨ, ਇਹਨੂੰ ਕਹਿੰਦੇ ਮਾਰ ਦਿੱਤਾ। ਬਿਰਥਾ ਨਾਮ ਤਾਹੇ ਦਿਸ਼ ਚਾਰਾ। ਉਹਦਾ ਜਿਹੜਾ ਨਾਮ ਹੈ ਚਾਰੇ ਧਿਰਾਂ ਵਿੱਚ ਪ੍ਰਗਟ ਹੋ ਜਾਂਦਾ, ਫੈਲ ਜਾਂਦਾ। ਸ਼ਸਤਰ ਧਾਰ ਕਹਿਵਾਵਤ ਸੋ। ਉਹ ਅਸਰੀ ਕਹਿੰਦੇ ਸ਼ਸਤਰ ਧਾਰੀ ਸੂਰਵੀਰਾ ਕਹਿਵਾਉਂਦਾ ਕਹਾਉਂਦਾ ਹੈ। ਪੂਰੇ ਨਾਮ ਅਪਰ ਸਭ ਕੋ। ਬਾਕੀ ਤਾਂ ਜਿਹੜੇ ਨਾਮ ਰੱਖੀ ਫਿਰਦੇ ਵੀ ਅਸੀਂ ਸੂਰਵੇਂ ਝੂਠੇ ਮੂਠੇ ਹੀ ਹੈ। ਇਸ ਪ੍ਰਕਾਰ ਸੁਣ ਕਰ ਬਚ ਰਾਸੀ। ਇਸ ਤਰ੍ਹਾਂ ਗੁਰੂ ਮਹਾਰਾਜ ਦੇ ਸਾਰੇ ਬਚਨਾਂ ਨੂੰ ਸੁਣ ਕੇ ਉਹ ਵਿਦਵਾਨਾਂ ਨੇ ਬੋਲੇ ਬਹੁਰ ਕੁਸ਼ਲ ਜੇ ਕਾਂਸ਼ੀ। ਜਿਹੜੇ ਕੋਈ ਸਿਆਣੇ ਵਿਦਵਾਨ ਸੀ ਨਾ ਕਾਂਸ਼ੀ ਦੇ, ਉਹ ਫੇਰ ਬੋਲੇ ਸਤਿਗੁਰੂ ਨੂੰ। ਇਹ ਸ਼ਿਵਪੁਰੀ ਮਹਿ ਜੋ ਮ੍ਰਿਤ ਪਾਵਤ। ਮਹਾਰਾਜ ਜਿਹੜੀ ਇਹ ਕਾਂਸ਼ੀਪੁਰੀ ਇਹ ਸ਼ਿਵ ਦੀ ਜੀ ਰਚੀ ਹੈ, ਇਹਦੇ ਵਿੱਚ ਜਿਹੜਾ ਕੋਈ ਮਰ ਪਾਉਂਦਾ ਹੈ ਮੁਕਤ ਹੋਤ ਸਭ ਦੁੱਖ ਮਿਟਾਵਤ। ਇੱਥੇ ਮਾਰਾ ਮਰ ਕੇ ਮੁਕਤ ਹੋ ਜਾਂਦਾ ਹੈ, ਭਾਵੇਂ ਜਿੰਨੇ ਮਰਜ਼ੀ ਗੁਨਾਹ ਕਰੀ ਜਾਵੇ, ਉਹ ਕਹਿੰਦੇ ਉਹਦੇ ਖਤਮ ਹੋ ਜਾਂਦੇ। ਸ਼ਾਸਤਰ ਵਿਖੇ ਮਹਾਤਮ ਕਹਾ। ਕਿ ਮਾਰਾ ਕਾਂਸ਼ੀਪੁਰੀ ਦੇ ਵਿੱਚ ਮਰਨ ਦਾ ਸ਼ਾਸਤਰਾਂ ਵਿੱਚ ਬੜਾ ਮਹਾਤਮ ਕਿਹਾ। ਮ੍ਰਿਤੂ ਹੋਏ ਜਾਵੇ ਸ਼ਿਵ ਜਹਾ। ਕਹਿੰਦੇ ਜਦੋਂ ਮੌਤ ਆ ਜਾਂਦੀ ਹੈ ਨਾ, ਕਹਿੰਦੇ ਫਿਰ ਸ਼ਿਵ ਜੀ ਆ ਜਾਂਦਾ ਹੈ। ਜਾਂ ਤੇ ਮਹਿਮਾ ਇਹ ਥਲ ਕੇਰੀ। ਇਸ ਕਹਿੰਦੇ ਉਹ ਸ਼ਿਵ ਜੀ ਦੇ ਲੋਕ ਵਿੱਚ ਚਲਾ ਜਾਂਦਾ, ਇਸ ਕਾਂਸ਼ੀ ਦੀ ਬੜੀ ਮਹਿਮਾ। ਸਭ ਹਿੰਨ ਤੇ ਉਤਮ ਹਮ ਹੇਰੀ। ਬਾਕੀ ਸ਼ਹਿਰਾਂ ਨਾਲੋਂ ਕਾਂਸ਼ੀ ਦੀ ਮਹਿਮਾ ਉਤਮ ਵੇਖਦੇ ਹਾਂ। ਦੋਹਰਾ ਜਗ ਗੁਰ ਬੋਲੇ ਬਚਨ ਪੁਨ। ਗੁਰੂ ਮਹਾਰਾਜ ਸੁਣ ਕੇ ਫੇਰ ਬਚਨ ਬੋਲੇ ਵਿਦਵਾਨਾਂ। ਮ੍ਰਿਤੂ ਸਮਾ ਜਬ ਆਏ। ਵੀ ਮਰਨ ਕਰਕੇ ਕਾਂਸ਼ੀ ਵਿੱਚ ਨੀ ਮੁਕਤ ਹੋਈ। ਅਸਲ ਤਾਂ ਗੱਲ ਆ ਹੈ ਵੀ ਜਦੋਂ ਮਨੁੱਖ ਦਾ ਮੌਤ ਦਾ ਸਮਾਂ ਹੁੰਦਾ ਹੈ ਨਾ, ਰਾਮ ਨਾਮ ਉਪਦੇਸ਼ ਸ੍ਰੁਤ। ਉਸ ਵੇਲੇ ਕਹਿੰਦੇ ਜਿਹੜਾ ਕਾਂਸ਼ੀ ਦਾ ਮਾਲਕ ਹੈ ਸ਼ਿਵ ਜੀ, ਕਹਿੰਦੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਉਪਦੇਸ਼ ਹੈ ਕੰਨਾਂ ਦੇ ਵਿੱਚ। ਤੇਤ ਪਨਾਕੀ ਗਾਇ। ਸ਼ਿਵ ਜੀ ਕਹਿੰਦੇ ਉੱਚੀ ਕਰਕੇ ਨਾ ਕੰਨ ਵਿੱਚ ਸੁਣਾ ਦਿੰਦਾ, ਨਾਮ ਉਪਦੇਸ਼ ਦੇ ਦਿੰਦਾ। ਚੌਪਈਆ ਤੇ ਮੋਖ ਹੋਤ ਇਹ ਥਾਈ। ਕੰਨ ਵਿੱਚ ਨਾਮ ਦਾ ਉਪਦੇਸ਼ ਦਿੰਦਾ, ਨਾਮ ਵਿੱਚ ਸੁਰਤੀ ਜੁੜ ਜਾਂਦੀ, ਇਸ ਕਰਕੇ ਕਹਿੰਦੇ ਮੁਕਤ ਹੋ ਜਾਂਦਾ। ਲਖੋ ਨਾਮ ਮਹਿਮਾ ਅਧਿਕਾਈ। ਇਸ ਕਰਕੇ ਨਾਮ ਦੀ ਮਹਿਮਾ ਜਿਹੜੀ ਵੱਡੀ ਜਾਣੋ ਤੁਸੀਂ। ਕਿਤੇ ਦੇਸ਼ ਹੋਵੇ ਥਲ ਕੋਈ। ਕੀਤਾ ਭਾਵੇਂ ਕਿਸੇ ਸਥਾਨ ਤੇ ਮਰਨ ਸਮੇਂ ਹੋਵੇ, ਕਿਸੇ ਦੇਸ਼ ਇਲਾਕੇ ਵਿੱਚ ਕੋਈ ਹੋਵੇ। ਨਾਮ ਹਿਰਦੈ ਗਤ ਪ੍ਰਾਪਤ ਹੋ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੈ, ਜਿੱਥੇ ਮਰਜੇ ਉੱਥੇ ਉਹਦੀ ਕਲਿਆਣ ਹੋ ਜਾਂਦੀ ਹੈ। ਜੋ ਕਬੀਰ ਕਾਂਸ਼ੀ ਥਲ ਤਿਆਗਾ। ਕਹਿੰਦੇ ਵਿਦਵਾਨੋ ਪੰਡਤੋ ਸੁਣੋ, ਜਿਵੇਂ ਕਾਂਸ਼ੀ ਦਾ ਜੰਪਲ ਕਬੀਰ ਸੀ, ਜਦੋਂ ਮਰਨ ਦਾ ਸਮਾਂ ਹੋਇਆ ਉਹਨੇ ਕਾਂਸ਼ੀ ਸ਼ਹਿਰ ਛੱਡਤਾ ਸੀ। ਮਗ ਮੈਂ ਬਸਾ ਨਾਮ ਅਨੁਰਾਗਾ। ਕਹਿੰਦੇ ਜਿਸ ਮਗਰ ਧਰਤੀ ਨੂੰ ਵਿਆਸ ਜੀ ਨੇ ਕਹਿੰਦੇ ਸਰਾਪ ਦਿੱਤਾ ਸੀ ਨਾ, ਉਹਦੇ ਵਿੱਚ ਜਾ ਬੈਠਾ ਸੀ। ਉਹ ਇਸ ਤਰ੍ਹਾਂ ਦਾ ਭਾਗਵਤ ਪੁਰਾਣ ਵਿੱਚ ਸਾਖੀ ਆਉਂਦੀ ਹੈ। ਵਿਆਸ ਕਹਿੰਦੇ 1,00,000 ਵਿਦਿਆਰਥੀ ਨੂੰ ਕਹਿੰਦੇ ਨਾਲ ਲੈ ਕੇ ਵਿਚਰਦਾ ਵਿਚਰਦਾ ਕਾਂਸ਼ੀ ਸ਼ਹਿਰ ਵਿੱਚ ਆ ਗਿਆ ਤੇ ਫਿਰ ਉਹ ਵਿਦਿਆਰਥੀਆਂ ਨੂੰ ਕਹਿਣ ਲੱਗਾ ਵੀ ਸ਼ਹਿਰ ਦੇ ਵਿੱਚੋਂ ਜਿਹਨੂੰ ਭੁੱਖ ਲੱਗਦੀ ਇੱਥੋਂ ਮੰਗ ਮੁੱਕ ਕੇ ਘਰਾਂ ਤੋਂ ਖਾ ਲਓ, ਜੋ ਜਦੋਂ ਤੜਕੇ ਉੱਠ ਕੇ ਆਪਣੀ ਭੁੱਖ ਦੀ ਨਿਵਿਰਤੀ ਵਾਸਤੇ ਵਿਦਿਆਰਥੀ ਘਰਾਂ ਵਿੱਚ ਹਰੀ ਨਰਾਇਣ ਜਾ ਕੇ ਅਲੱਖ ਅਲੱਖ ਕਹਿਣ ਲੱਗੇ। ਕਾਸ਼ੀ ਦੇ ਲੋਕਾਂ ਨੇ ਸਾਰਿਆਂ ਨੇ ਦਰਵਾਜ਼ੇ ਬੰਦ ਕਰ ਲਏ, ਵੀ ਇਹ ਲੱਖ ਆ ਗਿਆ, ਹੁਣ ਕਿਹੜਾ ਸਾਰੀ ਰੋਟੀ ਦੇਊਗਾ। ਅਤੇ ਉਹ ਇਸ ਤਰ੍ਹਾਂ ਵਾਪਸ ਮਰ ਆਏ। ਵਿਆਹ ਜੀ ਨੂੰ ਕਹਿੰਦੇ, ਮਹਾਰਾਜ ਵੀ ਇਹ ਕਾਸ਼ੀ ਪੂਰੀ ਕਰੀ, ਇਹ ਤਾਂ ਭੁੱਖ ਨਕਰੀ ਹੈ, ਜਦੋਂ ਦਰਵਾਜ਼ੇ ਬੰਦ ਕਰ ਲਏ ਤਾਂ ਰੋਟੀ ਨਹੀਂ ਕੋਈ ਦਿੰਦਾ ਹੈ। ਅਤੇ ਉਸ ਵੇਲੇ ਫਿਰ ਉਹ ਉਪਰਾਮ ਹੋ ਕੇ ਅਤੇ ਇੱਥੋਂ ਵਿਆਹ ਜੀ ਚੱਲ ਪਏ। ਕਹਿੰਦੇ ਵੀ ਆਪਾਂ ਕੋਈ ਵੱਖਰਾ ਸ਼ਹਿਰ ਵਸਾਉਂਦੇ ਹਾਂ, ਵੱਖਰੀ ਨਗਰੀ ਵਸਾਉਂਦੇ ਹਾਂ, ਉਹਨੂੰ ਵਰ ਦੇਣ ਦੇ ਦਿਆਂਗੇ। ਇੱਥੇ ਤਾਂ ਕਹਿੰਦੇ ਵੀ ਮਰ ਕੇ ਮੁਕਤ ਹੁੰਦਾ ਹੈ, ਅਤੇ ਆਪਾਂ ਇਹੋ ਜਿਹੀ ਨਗਰੀ ਵਸਾਵਾਂਗੇ ਜਿਸ ਕਰਕੇ ਉੱਥੇ ਜੇ ਉੱਪਰ ਦੀ ਕੋਈ ਪੰਛੀ ਵੀ ਇੱਕ ਵਾਰੀ ਉਡਾਰੀ ਮਾਰ ਕੇ ਨਿਕਲ ਜਾਂਦਾ ਸ਼ਹਿਰ ਦੇ, ਉਹ ਵੀ ਮੁਕਤ ਹੋ ਜੂ। ਜਿਹੜਾ ਕਿਤੇ ਭੁੱਲਿਆ ਭੁਲਾਇਆ ਵੀ ਉਸ ਨਗਰੀ ਵਿੱਚ ਹੀ ਆ ਜਾਊ ਨਾ, ਇੱਕ ਵਾਰੀ ਆ ਕੇ ਫੇਰਾ ਪਾ ਜਾਏ, ਫਿਰ ਜਿੱਥੇ ਮਰਜ਼ੀ ਮਰੇ ਉੱਥੇ ਹੀ ਮੁਕਤ ਹੋ ਜੂ। ਇਸ ਤਰ੍ਹਾਂ ਉਹ ਕਹਿੰਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਫਿਰ ਜਿੱਥੇ ਮਗਹਰ ਧਰਤੀ ਹੈ ਇੱਥੇ ਆ ਗਏ, ਜਾਣੀ ਕਲਰ ਵਾਲੀ ਧਰਤੀ ਵਿੱਚ ਆ ਡੇਰੇ ਲਾਏ। ਜਦੋਂ ਲੋਕਾਂ ਨੇ ਸੁਣਿਆ ਵੀ ਵਿਆਸ ਜੀ ਨੇ ਉਹ ਸਥਾਨ ਨੂੰ ਵਰ ਦੇ ਦਿੱਤਾ ਵੀ ਇੱਥੇ ਤਾਂ ਰਹਿਣ ਦੀ ਲੋੜ ਵੀ ਨਹੀਂ, ਇੱਕ ਵਾਰੀ ਆ ਕੇ ਫਿਰ ਜਿੱਥੇ ਮਰਜ਼ੀ ਰਹੇ ਅਤੇ ਉਹ ਵੀ ਮੁਕਤ ਹੋਊਗਾ। ਅਤੇ ਕਾਸ਼ੀ ਵਿੱਚੋਂ ਲੋਕ ਉਜੜ ਉਜੜ ਕੇ ਜਿੱਥੇ ਵਿਆਸ ਜੀ ਬੈਠੇ ਸੀ ਨਾ ਉੱਥੇ ਜਾ ਬਣਨ ਲੱਗੇ। ਅਤੇ ਸ਼ਿਵ ਭਗਵਾਨ ਕਹਿੰਦੇ ਫਿਰ ਮੁਰਝਾਇਆ ਜਾਂ ਮੂੰਹ ਜਾ ਕਰਕੇ ਜੇ ਮਾਂ ਮਰੀ ਹੁੰਦੀ ਆ ਉਹ ਬੈਠਾ ਹੈ। ਅਤੇ ਗਣੇਸ਼ ਆ ਗਿਆ, ਕਹਿਣ ਲੱਗਾ ਜੀ ਪਿਤਾ ਜੀ ਕੀ ਗੱਲ ਹੈ, ਕਿਵੇਂ ਮੁਰਝਾਇਆ? ਕਹਿੰਦਾ ਕਾਹਦੀ ਗੱਲ ਹੈ, ਕਾਸ਼ੀ ਦੇ ਲੋਕਾਂ ਨੇ ਵਿਆਸ ਜੀ ਆਏ ਸੀ, ਵਿਦਿਆਰਥੀਆਂ ਨੂੰ ਰੋਟੀ ਨਹੀਂ ਦਿੱਤੀ ਅਤੇ ਉਹ ਇੱਥੋਂ ਚਲੇ ਗਏ ਨਰਾਸੇ ਹੋ ਕੇ। ਕਹਿ ਗਏ ਵੀ ਇਹ ਕਾਸ਼ੀ ਕਾਹਦੀ ਹੈ, ਮੁਕਤੀਪੁਰੀ ਹੈ ਤਾਂ ਭੁੱਖ ਦੀ ਨਗਰੀ ਹੈ। ਅਤੇ ਆਪਣਾ ਉਹਨਾਂ ਨੇ ਵੱਖਰਾ ਕਹਿੰਦੇ ਸ਼ਹਿਰ ਵਿਛਾਉਣਾ ਸ਼ੁਰੂ ਕਰ ਦਿੱਤਾ, ਉਹਨੂੰ ਵਰ ਦੇਣੇ ਸ਼ੁਰੂ ਕਰਦੇ ਆ। ਲੋਕ ਇੱਥੋਂ ਉਜੜ ਉਜੜ ਕੇ ਉੱਧਰ ਨੂੰ ਤੁਰੇ ਜਾਂਦੇ ਆ। ਅਤੇ ਮੈਂ ਇਸ ਕਰਕੇ ਪਛਤਾ ਰਿਹਾ, ਮੁਰਝਾ ਰਿਹਾ ਵੀ ਮੇਰੀ ਨਗਰੀ ਵਸਾਈ ਉਜੜ ਜਾਊ, ਬਹੁਤ ਮਾੜੀ ਗੱਲ ਹੈ, ਭੰਡੀ ਹੋਊਗੀ। ਗਣੇਸ਼ ਕਹਿੰਦਾ ਪਿਤਾ ਜੀ ਕੋਈ ਫਿਕਰ ਨਾ ਕਰੋ, ਮੈਂ ਹੁਣੇ ਹੀ ਜਾਂਦਾ, ਬੰਦੋਬਸਤ ਕਰੇ ਆਉਣਾ, ਉਹਨੂੰ ਸਰਾਪ ਦੇ ਆਉਣਾ, ਉੱਥੇ ਕੋਈ ਨਹੀਂ ਰਹੂਗਾ। ਗਣੇਸ਼ ਕਹਿੰਦੇ ਇਸ ਤਰ੍ਹਾਂ ਵਿਦਿਆਰਥੀ ਜਿਹਾ ਬਣ ਕੇ ਨਾ ਭੇਜਾ ਬਦਲ ਕਰਕੇ ਵਿਆਸ ਜੀ ਕੋਲ ਚਲਿਆ ਗਿਆ। ਕਹਿੰਦਾ ਮਹਾਰਾਜ ਕਾਸ਼ੀ ਛੱਡਿਆ ਏ, ਕੀ ਗੱਲ ਹੈ? ਕਹਿੰਦੇ ਛੱਡੋ ਫਿਰ, ਨਾ ਨਾ ਲੈ ਕਾਸ਼ੀ ਦਾ, ਭੁੱਖ ਦੀ ਨਗਰੀ। ਕਹਿੰਦੇ ਮਹਾਰਾਜ ਫਿਰ ਜਿਹੜੀ ਇਹ ਤੁਸੀਂ ਨਗਰੀ ਵਸਾ ਰਹੇ ਹੋ, ਇਹਦਾ ਵਸਣ ਦਾ ਕੀ ਲਾਭ ਹੋਊਗਾ? ਕਹਿੰਦੇ ਸੁਣ ਲਾ ਵਿਦਿਆਰਥੀ ਆ, ਧਿਆਨ ਦੇ ਕੇ ਇਹ ਨਗਰੀ ਦੇ ਵਿੱਚ ਵਸਣ ਕਰਕੇ ਬਹੁਤ ਲਾਭ ਹੋਊਗਾ। ਜਿਹੜਾ ਇੱਕ ਵਾਰੀ ਵੀ ਇੱਥੇ ਰਹਿ ਗਿਆ ਨਾ, ਇੱਕ ਵਾਰੀ ਵੀ ਚੱਕਰ ਲੱਗਿਆ, ਉਹ ਵੀ ਮੁਕਤ ਹੋ ਜਾਊਗਾ। ਕਹਿੰਦੇ ਅੱਛਾ ਜੀ। ਫਿਰ ਮੈਂ ਪਿੱਛੋਂ ਕਹਿਣ ਲੱਗਿਆ ਜੀ ਖੋਲ ਕੇ ਦੱਸੋ। ਕਹਿੰਦਾ ਇਹ ਮਨੁੱਖ ਦੀ ਗੱਲ ਕੀ ਹੈ, ਜੇ ਪਸ਼ੂ ਵੀ ਇੱਥੇ ਮਰੂਗਾ ਉਹ ਵੀ ਮੁਕਤ ਹੋਊ, ਭਾਵੇਂ ਫਿਰ ਹੋਰ ਥਾਂ ਹੀ ਜਾ ਮਰੇ। ਇੱਥੇ ਜੰਮਣ ਵਾਲਾ ਪਸ਼ੂ ਹੋਰ ਥਾਂ ਕੋਈ ਲੈ ਜਾਏ ਖਰੀਦ ਕੇ ਉਹ ਵੀ ਮੁਕਤ ਹੋ ਜੂ। ਫਿਰ ਮਿੰਟ ਪਿੱਛੋਂ ਕਹਿੰਦਾ ਜੀ ਥੋੜ੍ਹਾ ਜਿਹਾ ਮੈਨੂੰ ਭੁੱਲ ਗਿਆ, ਫਿਰ ਦੱਸੋ। ਕਹਿੰਦੇ ਉਹ ਤੈਨੂੰ ਦੱਸਤਾ ਵੀ ਜੇ ਪਸ਼ੂ ਪੰਛੀ ਵੀ ਉੱਥੋਂ ਦੀ ਉਡਾਰੀ ਨਾ ਕੇ ਨੰਗ ਜਦੋਂ ਉਹ ਮੁਕਤ ਹੋ ਜਾਊਗਾ। ਉਹ ਚੌਥੀ ਵਾਰ ਫਿਰ ਕਹਿੰਦਾ ਜੀ ਤੁਹਾਨੂੰ ਇਹ ਦੱਸੋ, ਭੁੱਲ ਗਿਆ। ਕ੍ਰੋਧ ਵਿੱਚ ਆ ਗਿਆ, ਕਹਿੰਦੇ ਮੈਂ ਕੀ ਦੱਸਾਂ ਤੈਨੂੰ? ਕਹਿੰਦਾ ਜਿਹੜਾ ਮਰੂ ਇੱਥੇ ਗਧਾ, ਜਿਹੜਾ ਮਰੂ ਇੱਥੇ ਗਧਾ ਬਣੂਗਾ। ਕਹਿੰਦਾ ਤਸਾਂ ਆਸਤੂ ਜੀ ਐਸੇ ਹੀ ਹੋਵੇ। ਉਹ ਸਰਾਬ ਦੇ ਤਾਂ ਫਿਰ ਸਾਰੇ ਭੱਜ ਭੁੱਜ ਗਏ, ਉੱਥੇ ਕੀ ਨਹੀਂ ਰਹਿਣਾ ਸੀ ਮਗਰ ਹਰ ਧਰਤੀ ਤੇ। ਅਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੇਖੋ, ਜਿਹਨੂੰ ਉਹ ਵਿਆਸ ਜੀ ਨੇ ਸਰਾਬ ਦਿੱਤਾ ਸੀ ਨਾ, ਜਿਹੜਾ ਇੱਥੇ ਮਰੂਗਾ ਗਧਾ ਬਣੂਗਾ, ਤੇ ਕਬੀਰ ਸਾਹਿਬ ਮਰਨ ਸਮੇਂ ਕਹਿੰਦੇ ਉਹ ਸਰਾਪੀ ਹੋਈ ਧਰਤੀ ਤੇ ਚਲੇ ਗਏ ਸੀ, ਮਗਰ ਧਰਤੀ ਵੀ ਜਾ ਕੇ ਉਹਨਾਂ ਨੇ ਸਰੀਰ ਛੱਡਿਆ ਤੇ ਮੁਕਤ ਹੋ ਗਏ ਸੀ। ਉਹ ਤਾਂ ਗਧੇ ਨਹੀਂ ਬਣੇ ਸੀ, ਨਾ ਉਹਨੇ ਮੁਕਤ ਕਰ ਦਿੱਤਾ ਉਹਨਾਂ ਨੂੰ। ਸਤ ਸੰਗਤ ਹੋਇ ਰਹੀ ਤਹਾਂ ਹੈ, ਹਾਂ ਜਿੱਥੇ ਵਿਆਹ ਜੀ ਗਏ ਉੱਥੇ ਕਹਿੰਦੇ ਸਤ ਸੰਗਤ ਹੋ ਗਈ ਰਹੀ ਸੀ। ਭਏ ਮੋਖ ਤਜ ਦੇਹ ਉਹਾਹੀ, ਇਸੇ ਤਰ੍ਹਾਂ ਕਬੀਰ ਸਾਹਿਬ ਵੀ ਕਹਿੰਦੇ ਉਹ ਮਰਨ ਸਮੇਂ ਮਗਹਰ ਨਗਰ ਵਿੱਚ ਚਲੇ ਗਏ ਸੀ, ਉੱਥੇ ਕਹਿੰਦੇ ਸਤਸੰਗਤ ਹੋਣ ਲੱਗੀ, ਉੱਥੇ ਮਰ ਕੇ ਉਹ ਮੁਕਤ ਹੋ ਗਏ। ਜਾਨਹੁ ਏਕ ਮੋਖ ਕੋ ਦਾਤਾ, ਇਸ ਕਰਕੇ ਮੁਕਤੀ ਦੇਣ ਵਾਲਾ ਜਿਹੜਾ ਦਾਤਾ ਹੈ ਨਾ, ਇੱਕੋ ਇੱਕ ਤੁਸੀਂ ਜਾਣ ਲਓ। ਸਤ ਨਾਮ ਸਭ ਜਗ ਬਖਿਆਤਾ, ਵਾਹਿਗੁਰੂ ਦਾ ਨਾਮ ਹੈ ਕਹਿੰਦੇ ਸੰਸਾਰ ਦੇ ਵਿੱਚ ਪ੍ਰਗਟ, ਜਿਹੜਾ ਜਪੂ ਉਹ ਮੁਕਤ ਹੋ ਜਾਊਗਾ। ਔਰ ਕਿਸੂ ਤੇ ਮੋਖ ਨਾ ਹੋਈ, ਨਾਮ ਤੋਂ ਬਗੈਰ ਹੋਰ ਕਿਸੇ ਤੋਂ ਕੋਈ ਮੁਕਤੀ ਨਹੀਂ ਹੁੰਦੀ, ਜਿੱਥੇ ਮਰਜ਼ੀ ਕੋਈ ਰਹੇ। ਕੋਟ ਉਪਾਉ ਕਰੇ ਜੇ ਕੋਈ, ਮਨੁੱਖ ਕਹਿੰਦੇ ਮੁਕਤ ਹੋਣ ਦੇ ਉਪਰਾਲੇ ਕਰੋੜਾਂ ਉਪਰਾਲੇ ਹੀਲੇ ਕਰ ਲਵੇ। ਦੋਹਰਾ ਸੁਣ ਕਰ ਪੰਡਤ ਕਹਿਤ ਭੇ, ਸੁਣ ਕੇ ਜਿਹੜੇ ਗਏ ਵਿਦਵਾਨ ਚੀਕਾਂ ਸ਼ੀਰੇ ਕਹਿਣ ਲੱਗੇ, ਹੈ ਅਨੇਕ ਹਰ ਨਾਮ, ਮਹਾਰਾ ਨਾਮ ਤਾਂ ਅਨੇਕਾਂ ਤਰ੍ਹਾਂ ਦੇ, ਕੌਣ ਨਾਮ ਹੈ ਮੁਕਤ ਦਾ, ਹਾਂ ਮੁਕਤੀ ਦੇਣ ਵਾਲਾ ਕਿਹੜਾ ਅਸਲੀ ਨਾਮ ਹੈ। ਸੋ ਕਹੀਏ ਅਬ ਰਾਮ, ਉਹ ਵੀ ਮਹਾਰਾ ਖੋਲ ਕੇ ਕਹਿ ਦੇਈਏ। ਚੌਪਈ ਸ੍ਰੀ ਨਾਨਕ ਪੁਨ ਬੈਨ ਉਚਾਰੇ, ਮਹਾਰਾ ਨੇ ਸੁਣ ਕੇ ਫੇਰ ਬਚਨ ਕਹੇ। ਜੋ ਨੌਕਾ ਸਭ ਪਾਰ ਉਤਾਰੇ, ਕਹਿੰਦੇ ਵਿਦਵਾਨੋ ਜਿਹੜੀਆਂ ਬੇੜੀਆਂ ਨਦੀ ਤੇ ਹੁੰਦੀਆਂ ਕਹਿੰਦੇ ਸਾਰੀਆਂ ਪਾਰ ਲੰਘਾਉਂਦੀਆਂ ਹਨ, ਪੁਨ ਜਿਸ ਨੌਕਾ ਪਰ ਚੜ ਕੋ, ਪਰ ਫੇਰ ਵੀ ਜਿਸ ਦੇ ਬੇੜੀ ਦੇ ਉੱਪਰ ਜਿਹੜਾ ਕੋਈ ਮਨੁੱਖ ਚੜ ਗਿਆ, ਤੇ ਕੋ ਪਾਰ ਉਤਾਰੈ ਸੋ, ਉਹ ਬੇੜੀ ਕਹਿੰਦੇ ਉਸ ਨੂੰ ਪਾਰ ਲੰਘਾ ਦਿੰਦੀ ਨਦੀ ਤੋਂ। ਤਿਸ ਹੀ ਸੰਗ ਤਾਹੇ ਕੋ ਕੰਮ, ਉਸ ਬੇੜੀ ਦੇ ਨਾਲ ਉਸਦਾ ਕਹਿੰਦੇ ਪਾਰ ਲੰਘਣ ਦਾ ਕੰਮ ਹੁੰਦਾ। ਉਤਰੈ ਪਾਰ ਪਾਏ ਸੁਖ ਧੰਮ, ਇਸ ਤਰ੍ਹਾਂ ਕਹਿੰਦੇ ਪਾਰ ਉਤਰ ਪੈਂਦਾ, ਸੁਖਾਂ ਦਾ ਘਰ ਪ੍ਰਾਪਤ ਕਰਨਾ, ਸੁਖ ਨਾਲ ਘਰੇ ਜਾ ਪਹੁੰਚਦਾ। ਤੈਸੇ ਗੁਰ ਜੋ ਨਾਮ ਬਤਾਏ, ਇਸੇ ਤਰ੍ਹਾਂ ਕਹਿੰਦੇ ਜਿਹੜਾ ਗੁਰੂ ਨੇ ਨਾਮ ਦੱਸਿਆ ਹੈ, ਸੋ ਤੇ ਕੋ ਹੋਵਤ ਗਤ ਦਾਏ, ਉਹੀ ਨਾਮ ਨੂੰ ਮੁਕਤੀ ਦਾਤਾ ਹੋ ਜਾਂਦਾ। ਗੁਰ ਉਪਦੇਸ਼ ਹਿਰਦੈ ਜਿਨ ਧਾਰਾ, ਜਿਹਨੇ ਵੀ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਧਾਰਿਆ, ਸੋ ਭਵ ਸਾਗਰ ਉਤਰਾ ਪਾਰਾ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ। ਇਸ ਪ੍ਰਕਾਰ ਸੁਣ ਕੇ ਸ਼ੁਭ ਬਚਨਾ, ਗੁਰੂ ਮਹਾਰਾਜ ਦੇ ਸੋਹਣੇ ਬਚਨ ਚੰਗੇ ਸੁਣ ਕੇ, ਪੰਡਤ ਬਿਨੈ ਭਨੈ ਸੁੱਠ ਰਚਨਾ, ਪੰਡਤ ਬੇਨਤੀਆਂ ਕਰਨ ਲੱਗੇ ਸੋਹਣੀ ਰਚਨਾ ਸੋਹਣੇ ਢੰਗ ਨਾਲ। ਦੀਨ ਜਾਨ ਗਤ ਕੀਜੈ ਹਮਰੀ, ਸਾਨੂੰ ਗਰੀਬ ਜਾਣ ਕੇ ਸਾਡੀ ਕਲਿਆਣ ਕਰ ਦੇਈ। ਚਰਨ ਸਰਨ ਗਹਿ ਲੀਨੀ ਤੁਮਰੀ, ਅਸੀਂ ਮਹਾਰਾਜ ਤੁਹਾਡੇ ਚਰਨਾਂ ਦੀ ਸ਼ਰਨ ਲੈ ਲਈ। ਰਾਵਰ ਸਰਸ ਅਪਰ ਨਹਿ ਕੋਈ, ਮਹਾਰਾਜ ਸੰਸਾਰ ਦੇ ਵਿੱਚ ਆਪ ਜੀ ਦੇ ਬਰਾਬਰ ਦਾ ਕੋਈ ਹੋਰ ਨਹੀਂ। ਸਫਲ ਦਰਸ ਨਿਜ ਕਰ ਦੁੱਖ ਖੋਈ, ਸਫਲ ਦਰਸ਼ਨ ਆਪ ਜੀ ਦੇ ਆਪਣੇ, ਅਸੀਂ ਆਪ ਜੀ ਦੇ ਦਰਸ਼ਨ ਕਰਕੇ ਮਹਾਰਾਜ ਸਾਰੇ ਦੁੱਖ ਖੋ ਲਏ। ਸੁਣੀ ਬਿਨੈ ਜਪ ਕਰਨਾ ਐਨਾ, ਜਦੋਂ ਕਿਰਪਾ ਦੇ ਕਰ ਸਤਿਗੁਰਾਂ ਨੇ ਇਹਨਾਂ ਦੀ ਬੇਨਤੀ ਸੁਣੀ। ਕੈਵਲ ਦਾ ਉਚਰੇ ਸ਼ੁਭ ਬੈਨਾ, ਕੈਵਲ ਮੁਕਤੀ ਦੇਣ ਵਾਲੇ ਸੋਹਣੇ ਬਚਨ ਕਹੇ। ਸਤ ਨਾਮ ਕੋ ਕੀਜੈ ਜਪ, ਮਹਾਰਾਜ ਕਹਿੰਦੇ ਵੀ ਤੁਸੀਂ ਸਤ ਨਾਮ ਦਾ ਜਾਪ ਜਪੀਏ। ਤੁਮਰੇ ਨਾਸਹਿ ਤੀਨੋ ਤਾਪ, ਤੁਹਾਡੇ ਜਿਹੜੇ ਤਿੰਨੇ ਤਾਪ ਆਦ ਵਿਆਦ ਉਪਾਦ ਨਾਸ ਹੋ ਜਾਣ। ਨਾਉ ਤਰੀਕ ਭਏ ਸਿੱਖ ਜੋ ਸੋਏ, ਮਹਾਰਾਜ ਦੇ ਕਹਿੰਦੇ ਉਪਦੇਸ਼ ਦੇਣ ਕਰਕੇ ਕਹਿੰਦੇ ਨਾਮ ਧਾਰਨ ਵਾਲੇ ਸਾਰੇ ਸਿੱਖ ਹੋ ਗਏ। ਗੁਰ ਗੁਰ ਜਾਪ ਜਪਹਿ ਭ੍ਰਮ ਖੋਏ, ਸਾਰੇ ਵਾਹਿਗੁਰੂ ਵਾਹਿਗੁਰੂ ਜਾਪ ਜਪਦੇ ਭਰਮ ਭੁਲੋਕੇ ਗੁਆ ਦੇ। ਕਿਤਕ ਦਿਵਸ ਗੁਰ ਡੇਰਾ ਕਰਕੇ, ਇੱਥੇ ਕਾਸ਼ੀ ਦੇ ਵਿੱਚ ਕੁਝ ਕੁ ਦਿਨਾਂ ਸਤਿਗੁਰਾਂ ਨੇ ਟਿਕਾਣਾ ਕੀਤਾ। ਪੁਨ ਗਮ ਨੇ ਉਪਕਾਰ ਵਿਚਾਰ ਕੈ, ਪਰਉਪਕਾਰ ਵਿਚਾਰ ਕੇ ਫਿਰ ਕਾਸ਼ੀ ਤੋਂ ਅੱਗੇ ਨੂੰ ਚੱਲ ਪਏ, ਜਿਵੇਂ ਗੁਰੂ ਮਹਾਰਾਜ ਜੀ ਜਗਨਨਾਥ ਉੜੀਸੇ ਵਿੱਚ ਚਲੇ ਗਏ ਸਨ, ਇੱਥੋਂ ਇੱਥੇ ਜਿਵੇਂ ਪੰਡਿਆਂ ਨਾਲ ਵਿਚਾਰ ਵਟਾਂਦਰੇ ਹੋਏ, ਉਹ ਜਿਹੜੇ ਪ੍ਰਸੰਗ ਆਏਗਾ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮਾਂ ਉੱਪਰੀ ਜਾ ਰਿਹਾ, ਇੱਥੇ ਹੀ ਸਮਾਪਤੀ ਜੀ। ਨਾਉ ਤਰੀਕ ਭਏ ਸਿੱਖ ਸੋਏ, ਗੁਰ ਗੁਰ ਜਾਪ ਜਪ ਹੈ ਭ੍ਰਮ ਖੋਏ,